ਵਾਹਿਗੁਰੂ ਸਤਿ ਜੀ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤਿਗੁਰੂ ਹੋਏ ਦਿਆਲ ਨਾ ਕਬੂ ਚੂਰੀ ਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਬੋਲੋ ਜੀ ਸਤਿਗੁਰ ਮੇਰਾ ਸਦਾ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਸਭ ਮੈਂ ਰਹਿਆ ਸਮਾਏ ਆਓ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸੱਚੇ ਗਿਆਨ ਦੇ ਰੂਪ ਵਿੱਚ ਸਾਨੂੰ ਅਗਵਾਈ ਦੇ ਰਿਹਾ ਕੋਸ਼ਿਸ਼ ਕਰੀਏ ਉਸ ਸੱਚੇ ਗਿਆਨ ਦੇ ਨਾਲ ਸਾਡਾ ਕਨੈਕਸ਼ਨ ਬਣ ਸਕੇ ਤੇ ਉਹ ਬਣਾਉਣ ਵਾਸਤੇ ਸੱਚ ਕੀ ਬਾਣੀ ਤੁਰ ਕੀ ਬਾਣੀ ਗੁਰਬਾਣੀ ਨਾਲ ਜੁੜ ਕੇ ਸਹਿਜੇ ਹੀ ਉੱਥੋਂ ਤੱਕ ਪਹੁੰਚਿਆ ਜਾ ਸਕਦਾ ਸੋ ਮੇਰੇ ਸਾਰੇ ਵੀਰ ਭਰਾ ਭੈਣਾਂ ਸਾਰੀਆਂ ਸਾਰੇ ਬਜ਼ੁਰਗ ਬੱਚੇ ਸਾਰੇ ਆਪਾਂ ਰਲ ਕੇ ਆਓ ਕੁਝ ਸਮਾਂ ਪਹਿਲਾਂ ਸ਼ਬਦ ਪੜ੍ਹੀਏ ਨਾਲ ਨਾਲ ਸਾਰੇ ਬੋਲਿਆ ਕਰੋ ਆਨੰਦ ਲਿਆ ਕਰੋ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਦਬ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਮਾਤ ਪਿਤਾ ਭਾਈ ਸੁਤ ਬੰਦਬ सब जी प्राण मन पाणा राम जी प्राण मन पाणा राम साजन पुरख सतगुर मेरा पूरा तिस बिन अगुर न जाना मात पिता भाई सुख बंधक जी प्राण मन पाणा जी प्राण मन पाणा साजन पुरख सतगुर मेरा पूर विन अवर का जाना मात पिता भाई सुत बंधक जी प्राण मन पाणा राम जी प्राण मन पाणा सतगुर पुर सतगुर मेरा पूरा तिस बिन अवर न जाना मात पिता पाई सुख बंधक जी प्राण मन पाणा जी प्राण मन साजन पुरख सतगुर मेरा पूर तिस बिन अवर न जाना मात पिता पाई सुत बंधक जी प्राण मन पाणा राम जी प्राण मन तिस बिन अवर न जाना मात पिता पाई सुत बंधक जी प्राण मन पाणा जी प्राण मन पाणा जियो पिंड सब तिस का दिया जियो पिंड सब तिस का दिया सर्प गुणा पर पूरे जियो पिंड सब तिस का दिया सर्व गुणा भर पूरे जियो पिंड सब तिस का दिया सर्व गुणा भर पूरे जियो पिंड सब तिस सर्व गुणा पद पूरे अंतर जामी सो प्रभ मेरा सर्व रहया पर पूरे अंतर जामी सो प्रभ मेरा सर्व रहया पर पूरे अंतर जामी बोलो सर्व रहया पर पूरे ਸਰਬ ਰਹਿਆ ਹਰ ਪੂਰੇ ਸਰਬ ਰਹਿਆ ਹਰ ਪੂਰੇ ਸਰਬ ਰਹਿਆ ਹਰ ਪੂਰੇ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਮਾਤਾ ਪਾਈ ਸੁਤ ਪੰਤਪ ਕੀ ਦਾਨ ਮਨ ਪਾਣਾ ਮਨ ਸਾਜਨ ਪੁਰਖ ਸਤ ਹੋਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਪਾਈ ਸੁਤ ਪੰਥ ਜੀ ਪ੍ਰਾਨ ਮਨ ਭਾਣਾ ਰਾਮ ਜੀ ਪ੍ਰਾਨ ਮਨ ਭਾਣਾ ਰਾਮ ਸਾਜਨ ਪੁਰਖ ਸਤਿਗੁਰ ਸਾਜਨ ਪੁਰਖ ਸਤਿਗੁਰ ਵਾਹਿਗੁਰੂ ਸਾਰੇ ਜਪੋ ਪੁਰਖ ਸਤਿਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਰਾ ਸਰਬ ਗੁਣਾ ਹਰ ਪੂਰੇ ਅੰਤਰ ਜਮੀ ਪ੍ਰਭ ਮੇਰਾ ਸਰਬ ਰਹਿਆ ਪਰ ਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਏ ਹੋਏ ਕਲਿਆਣਾ ਪ੍ਰਭ ਕੋ ਬਲਿਹਾਰੇ ਨਾਨਕ ਸਾਧ ਸਤਿਗੁਰ ਸਾਜਨ ਪੁਰਖ ਸਤਿਗੁਰ ਮੇਰਾ ਪੂਰ ਇਸ ਬਿਨ ਅਵਰ ਨ ਜਾਣਾ ਮਾ ਪਿਤਾ ਭਾਈ ਸੁਤ ਪੰਥ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਮਾ ਪਿਤਾ ਪਾਈ ਸੁਤ ਬੰਧਕ ਜੀ ਪ੍ਰਾਨ ਮਨ ਸਾਜਨ ਪੁਰਖ ਸਤਿਗੁਰ ਬੋਲੋ ਬੋਲੋ ਦਿਸ ਬਿਨ ਅਵਰ ਨਾ ਜਾਣਾ ਮਾ ਪਿਤਾ ਭਾਈ ਸੁਤ ਪੰਥ ਜੀ ਪ੍ਰਾਨ ਮਨ ਪਾਣਾ ਸਾਰੇ ਬਈ ਸਾਰੇ ਇੱਕ ਰਸ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਜੀ ਨਵਾਜੀ ਸਤਸੰਗ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਇਹ ਵੀ ਆ ਜਗ੍ਹਾ ਖਾਲੀ ਹੈ, ਪੰਡਾਲ ਵਿੱਚ ਜਗ੍ਹਾ ਘੱਟ ਹੈ, ਰਸਤੇ ਦੇ ਵਿੱਚ ਹੀ ਸੰਗਤ ਭਾ ਲਓ ਤੇ ਵਧੀਆ ਰਹੇਗਾ। ਮੱਥਾ ਟੇਕ ਰਹੇ ਨੇ ਜਿਹੜੇ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਕੇ ਦੂਰੋਂ ਹੀ ਤੇ ਇੱਥੇ ਹੀ ਬਹਿ ਜਾਓ, ਬਾਅਦ 'ਚ ਆਪਣੀ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਿਓ। ਥੋੜ੍ਹਾ ਜਿਹਾ ਹੋਰ ਭਾਵੇਂ ਅੱਗੇ ਆ ਜਾਣ ਦਿਓ, ਖੁੱਲ੍ਹੇ ਖੁੱਲ੍ਹੇ ਬਹਿ ਜਾਣਗੇ, ਥੋੜ੍ਹਾ ਜਿਹਾ ਹੋਰ ਅੱਗੇ ਆ ਜਾਣ ਦਿਓ ਭਾਈ, 15-20 ਫੁੱਟ ਹੋਰ ਅੱਗੇ ਆ ਜਾਓ, ਥੋੜ੍ਹਾ ਜਿਹਾ ਇੱਥੇ ਕੁ ਤੱਕ ਠੀਕ ਹੈ। ਜਿਹੜੀ ਵੀ ਸੰਗਤ ਹੁਣ ਪਿੱਛੇ ਆਵੇ ਖੁੱਲ੍ਹੇ ਖੁੱਲ੍ਹੇ ਬੈਠੋ ਭਾਈ, ਜ਼ਿਆਦਾ ਵੀ ਅੱਗੇ ਨਹੀਂ, ਖੁੱਲ੍ਹੇ ਖੁੱਲ੍ਹੇ ਬਹਿ ਜਾਓ, ਚੌਂਕੜੇ ਲਾ ਲਓ ਆਰਾਮ ਨਾਲ, ਜ਼ਿਆਦਾ ਅੱਗੇ ਅੱਗੇ ਹੋ ਕੇ ਨਾ ਬੈਠੋ, ਪਿੱਛੇ ਪਿੱਛੇ ਨੂੰ ਬੈਠ ਜਾਓ ਸਾਰੇ। ਕਾਫੀ ਵੱਡੀ ਗਿਣਤੀ ਵਿੱਚ ਆਪ ਸਾਰੇ ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਆਓ ਕੋਸ਼ਿਸ਼ ਕਰੀਏ ਕੁਝ ਸਮਾਂ ਰਲ ਮਿਲ ਕੇ ਗੁਰਮਤਿ ਦੀ ਵਿਚਾਰ ਕਰੀਏ। ਜਿੱਥੇ ਅੱਜ ਦੇ ਦਿਨ ਦਾ ਦੁਨੀਆਂ ਵਿੱਚ ਵਿਲੱਖਣ ਇਤਿਹਾਸ ਹੈ, 22 ਦਸੰਬਰ 8 ਪੋਹ, ਉਹਦੇ ਬਾਰੇ ਵੀ ਥੋੜ੍ਹੀ ਗੱਲ ਕਰਾਂਗੇ ਆਪਾਂ ਨਾਲ ਨਾਲ ਇਤਿਹਾਸ ਦੀ ਵੀ। ਪਰ ਜਿਹੜੇ ਗੁਰਮਤਿ ਦੇ ਕੁਛ ਬਾਰੀਕ ਨੁਕਤੇ ਹਨ ਉਹਨਾਂ ਨੂੰ ਸਮਝਣ ਦਾ ਵੀ ਯਤਨ ਕਰੀਏ। ਇਤਿਹਾਸ ਬੜਾ ਸੁਣਿਆ ਜਾਂਦਾ ਹੈ, ਸੁਣਾਇਆ ਜਾਂਦਾ ਹੈ, ਤੇ ਕਈ ਵਾਰੀ ਸਾਡੇ ਜ਼ਿਆਦਾਤਰ ਇੱਦਾਂ ਹੁੰਦਾ ਵੀ ਜਿਵੇਂ ਕੋਈ ਫਿਲਮ ਚੱਲਦੀ ਹੋਵੇ ਨਾ, ਅਸੀਂ ਉਹਦੇ ਵਿੱਚ ਪੂਰੀ ਤਰ੍ਹਾਂ ਖੋ ਜਾਂਦੇ ਹਾਂ, ਬਿਲਕੁਲ ਮੁਗਧ ਬੰਦਾ ਬਿਲਕੁਲ ਮੰਤਰ ਮੁਗਧ ਹੋ ਜਾਂਦਾ, ਔਰ ਇੱਕ ਇੱਦਾਂ ਲੱਗਦਾ ਕਿ ਫਿਲਮ ਚੱਲਦੀ ਹੈ ਸਾਹਮਣੇ। ਇੱਕ ਪਾਸੇ ਦੁਸ਼ਮਣ ਨੇ, ਇੱਕ ਪਾਸੇ ਗੁਰੂ ਕੇ ਸਿੰਘ ਹਨ, ਤੇ ਮੈਂ ਵੇਖ ਰਿਹਾ ਇਤਿਹਾਸ ਸੁਣਨਾ ਬੜਾ ਸੌਖਾ ਹੈ, ਸੁਣਾਉਣਾ ਵੀ ਬੜਾ ਸੌਖਾ। ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਉਦੋਂ ਫਿਰ ਅੱਗੇ ਅਸੀਂ ਖੜੇ ਹੁੰਦੇ, ਇਤਿਹਾਸ ਵਿੱਚ ਮਨ ਸੌਖਾ ਲੱਗਦਾ, ਬਾਣੀ ਦੀ ਵਿੱਚ ਮਨ ਔਖਾ ਲੱਗਦਾ, ਕਿਉਂਕਿ ਉਦੋਂ ਗੱਲ ਸਾਡੀ ਹੁੰਦੀ, ਉੱਥੇ ਪਾਤਰ ਕੋਈ ਹੋਰ ਨਹੀਂ ਹੁੰਦੇ, ਅਸੀਂ ਆਪ ਹੁੰਦੇ ਹਾਂ। ਸੋ ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ ਨਾਲ ਨਾਲ ਗੁਰਬਾਣੀ ਨੂੰ ਵੀ ਸਮਝੀਏ ਤੇ ਆਪਣਾ ਹਾਲ ਵੀ ਵੇਖੀਏ। ਜਦੋਂ ਵੀ ਗੰਗੂ ਦੀ ਗੱਲ ਚੱਲਦੀ ਹੈ ਨਾ, ਤੇ ਅਸੀਂ ਗੰਗੂ ਨੂੰ ਪਾਪੀ ਬਣਾਉਂਦੇ ਹਾਂ, ਸਾਹਿਬਜ਼ਾਦਿਆਂ ਨੂੰ ਮਹਾਨ ਬਣਾਉਂਦੇ ਹਾਂ, ਹੈ ਵੀ ਇਸੇ ਤਰ੍ਹਾਂ ਹੀ ਹੈ, ਪਰ ਸਾਨੂੰ ਆਪ ਵੇਖਣਾ ਪਏਗਾ ਵੀ ਅਸੀਂ ਕਿਹੜੀ ਥਾਂ ਤੇ ਖੜਦੇ ਹਾਂ, ਅਸੀਂ ਕਿੱਥੇ ਫਿੱਟ ਹੁੰਦੇ ਹਾਂ। ਬੁਰਾ ਭਲਾ ਵੀ ਅਸੀਂ ਕਹਿੰਦੇ ਹਾਂ, ਮਾੜਾ ਵੀ ਕਹਿੰਦੇ ਹਾਂ, ਕਰਤੂਤ ਜਦੋਂ ਬੰਦਾ ਮਾੜੀ ਕਹਿੰਦਾ ਕਰਦਾ ਹੈ ਤੇ ਫਿਰ ਮਾੜਾ ਤੇ ਲੋਕਾਂ ਨੇ ਕਹਿਣਾ ਹੀ ਹੈ, ਤੇ ਸੱਚ ਹੈ, ਕੋਈ ਦੋ ਰਾਵਾਂ ਇਹਦੇ ਚ ਹੈ ਹੀ ਨਹੀਂ। ਪਰ ਸਾਨੂੰ ਵੇਖਣਾ ਇਹ ਪਏਗਾ ਵੀ ਕਿਤੇ ਗੰਗੂ ਵਾਲਾ ਕੰਮ ਅਸੀਂ ਤੇ ਨਹੀਂ ਨਾ ਕਰ ਰਹੇ। ਹੁਣ ਆਮ ਹੀ ਆਪਣੇ ਸਾਹਿਬਜ਼ਾਦਿਆਂ ਨੂੰ ਘਰ ਲੈ ਗਿਆ, ਉਹਨੇ ਕਦਰ ਹੀ ਨਹੀਂ ਕੀਤੀ, ਇਦਾਂ ਹੀ ਕਹਿੰਦੇ ਅਸੀਂ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਵਾਰੀ ਸਿਰ ਤੇ ਚੁੱਕ ਕੇ ਘਰ ਲੈ ਕੇ ਗਏ, ਅਸੀਂ ਕਿੰਨੀ ਕੀਤੀ। ਜਦੋਂ ਆਪਣੇ ਆਪ ਨੂੰ ਸਾਹਮਣੇ ਰੱਖਾਂਗੇ ਫਿਰ ਪਤਾ ਲੱਗੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਇੰਨੀ ਵਾਰੀ ਅਸੀਂ ਘਰ ਲੈ ਕੇ ਗਏ ਹਾਂ, ਗੁਰੂ ਗ੍ਰੰਥ ਸਾਹਿਬ ਅੰਦਰ ਹੁੰਦੇ ਆ, ਬਾਹਰ ਕੀ ਕੁਝ ਚੱਲ ਰਿਹਾ ਹੁੰਦਾ ਹੈ, ਸਵੇਰੇ ਭੋਗ ਪਿਆ ਹੁੰਦਾ, ਸ਼ਾਮ ਨੂੰ ਅਗਲੇ ਦਿਨ ਵਿਆਹ ਹੈ, ਸ਼ਾਮ ਨੂੰ ਪਾਰਟੀ ਹੈ, ਜਾਗੋ ਕੱਢੀ ਜਾ ਰਹੀ ਹੈ, ਸ਼ਰਾਬਾਂ ਦੇ ਡੱਟ ਖੁੱਲ੍ਹੇ ਹੋਏ ਹੈ, ਉਸੇ ਬੈੱਡ ਤੇ ਬਹਿ ਕੇ ਪੀਤਾ ਜਾ ਰਿਹਾ, ਤੇ ਤੂੰ ਖੜਾ ਕਿੱਥੇ, ਅਸੀਂ ਕਿੱਥੇ ਖੜੇ। ਜੇ ਅੱਜ ਦੇ ਜ਼ਮਾਨੇ ਦੀ ਗੱਲ ਕਰੋਗੇ ਨਾ, ਅੱਜ ਦੇ ਸਮੇਂ ਦੀ, ਤੇ ਉਦੋਂ ਤੇ ਗੰਗੂ ਸਹੇੜੀ ਵਿੱਚ ਸੀ, ਅੱਜ ਤੁਹਾਨੂੰ ਹਰ ਪਿੰਡ ਹਰ ਘਰ 'ਚ ਮਿਲ ਪਏਗਾ। ਆਖੋ ਸਤਿਨਾਮ, ਹਰ ਪਿੰਡ ਹਰ ਘਰ 'ਚ ਮਿਲ ਪਏਗਾ, ਸਾਡੇ ਵਰਗੇ ਗੰਗੂ ਚੋਲਿਆਂ ਵਾਲੇ ਵੀ ਗੰਗੂ ਮਿਲਣਗੇ, ਗਾਤਰੇ ਕਿਰਪਾਨਾਂ ਦਾੜੀਆਂ ਪੱਗਾਂ ਵਾਲੇ ਗੰਗੂ ਵੀ ਮਿਲਣਗੇ। ਉਦੋਂ ਤੇ ਗੰਗੂ ਗੰਗੂ ਸੀ, ਅੱਜ ਕੱਲ੍ਹ ਤੇ ਨਾਂ ਨਾਲ ਸਿੰਘ ਲਵਾਈ ਫਿਰਦਾ, ਅੱਜ ਕੱਲ੍ਹ ਬੜਾ ਔਖਾ ਪਛਾਣਨਾ, ਹੁਣ ਤੇ ਖਤਰਾ ਹੀ ਨਹੀਂ। ਸੋ ਇਸ ਕਰਕੇ ਜਿਹੜੀ ਉਹਨੇ ਕਰਤੂਤ ਕੀਤੀ ਸੀ ਨਾ ਵੀ ਬਣਿਆ ਤੇ ਭੋਲਾ ਜਿਹਾ ਸੀ ਪਰ ਕੰਮ ਬੜਾ ਖਤਰਨਾਕ ਕਰ ਗਿਆ ਉੱਤੋਂ ਦਿਸਦਾ ਕੁਝ ਹੋਰ ਸੀ ਤੇ ਅੰਦਰ ਉਹਦੇ ਕੁਝ ਹੋਰ ਸੀ ਪਰ ਸਾਡਾ ਹਾਲ ਵੀ ਤੇ ਇਦਾਂ ਦਾ ਹੀ ਹੈ ਨਕਲੀ ਮੈਂ ਪਿੱਛੇ ਜੇ ਸਟੇਜ ਤੇ ਗੱਲ ਕੀਤੀ ਸੀ ਬਈ ਨਕਲੀ ਧਰਮੀ ਨਾਲੋਂ ਅਧਰਮੀ ਚੰਗਾ ਹੁੰਦਾ ਅਧਰਮੀ ਚੰਗਾ ਹੈ ਨਕਲੀ ਧਰਮੀ ਨਾਲੋਂ ਪਾਪੀ ਚੰਗਾ ਹੈ ਨਕਲੀ ਪੁੰਨੀ ਨਾਲੋਂ ਨਕਲੀ ਨਾ ਨਾ ਹੋਵੇ ਸਾਡੀ ਬਹੁਤਾ ਹਾਲ ਸਾਡੇ ਵਿੱਚ ਨਕਲੀ ਹੈ ਇੱਕ ਬੰਦਾ ਉਹ ਹੈ ਸਾਡੇ ਪਿੰਡਾਂ 'ਚ ਵੇਖੋ ਤੁਸੀਂ ਗੌਰ ਕਰੋ ਇੱਕ ਬੰਦਾ ਉਹ ਹੈ ਜਿਹੜਾ ਸ਼ਰਾਬ ਪੀਂਦਾ ਹੈ ਮਾੜੇ ਕੰਮ ਕਰਦਾ ਤੇ ਸ਼ਰੇਆਮ ਕਹਿੰਦਾ ਪੀਂਦੇ ਆ ਯਾਰ ਰੋਜ਼ ਪੀਂਦੇ ਹਾਂ ਮੈਂ ਇੱਦਾਂ ਨਹੀਂ ਜਾਂਦਾ ਗੁਰਦੁਆਰੇ ਕਦੀ ਵੀ ਨਹੀਂ ਗਿਆ ਗੁਰਦੁਆਰੇ ਇੱਕ ਤੇ ਉਹ ਹੈ ਤੇ ਇੱਕ ਉਹ ਹੈ ਜਿਹੜਾ ਗੁਰਦੁਆਰੇ ਵੀ ਜਾਂਦਾ ਹੈ ਉੱਤੋਂ ਧਰਮੀ ਵੀ ਹੈ ਤੇ ਲੁਕ ਕੇ ਉਹ ਸਾਰੇ ਕੰਮ ਉਹਦੇ ਵਾਲੇ ਹੀ ਕਰਦਾ ਉਹ ਜ਼ਿਆਦਾ ਖਤਰਨਾਕ ਹੈ ਉਹ ਜ਼ਿਆਦਾ ਖਤਰਨਾਕ ਹੈ ਪਤਾ ਵੀ ਨਹੀਂ ਹੁੰਦਾ ਵੀ ਇਹਨੇ ਆਹ ਕੁਛ ਇਦਾਂ ਦਾ ਇਹ ਬੰਦਾ ਜਿੱਦਾਂ ਦਾ ਹੋਵੇ ਉਦਾਂ ਦਾ ਦਿਸੇ ਬੰਦਾ ਅਗਲਾ ਆਪਣਾ ਬਚਾਅ ਤੇ ਕਰ ਲਵੇ ਜਿਹੜਾ ਬੰਦਾ ਰੱਜ ਕੇ ਸ਼ਰਾਬ ਪੀਂਦਾ ਐਂ ਕਹਿੰਦਾ ਫਿਰ ਉਹਦੇ ਨਾਲ ਰਿਸ਼ਤਾ ਉਹੀ ਜੋੜੂ ਨਾ ਉਹ ਭੇਖੀ ਤੇ ਨਹੀਂ ਨਾ ਬਣਿਆ ਕਈ ਵਾਰੀ ਕਈ ਬੰਦੇ ਇੰਨਾ ਭੇਖ ਕਰਦੇ ਆ ਤੇ ਜਿੰਨੇ ਰਿਸ਼ਤਾ ਕਰਨਾ ਕਿੰਨੇ ਲੋਕ ਇੰਨਾ ਫਸ ਜਾਂਦੇ ਆ ਉੱਤੋਂ ਕੁਝ ਸੀ ਨਿਕਲਿਆ ਕੁਛ ਸਭ ਨਾਲੋਂ ਵੱਡਾ ਖਤਰਾ ਜਿਹੜਾ ਅੱਜ ਨਕਲੀ ਧਰਮੀਆਂ ਤੋਂ ਹੈ ਸਮਾਜ ਨੂੰ ਤੇ ਸਾਡੇ ਵਰਗੇ ਬਹੁਤੇ ਜਿਹੜੇ ਆ ਨਕਲੀ ਧਰਮੀ ਹਨ ਅਸਲੀ ਧਰਮ ਨਹੀਂ ਸਾਡੇ ਪੱਲੇ ਅਗਲਾ ਜ਼ਹਿਰ ਕਵੇ ਜ਼ਹਿਰ ਜ਼ਹਿਰ ਵੇਚੇ ਜ਼ਹਿਰ ਹੋਵੇ ਕਵੇ ਅੰਮ੍ਰਿਤ ਹੋਵੇ ਜ਼ਹਿਰ ਫਿਰ ਖਤਰਨਾਕ ਹੈ ਪੈਕਿੰਗ ਹੋਰ ਹੈ ਵਿੱਚ ਕੁਝ ਹੋਰ ਹੈ ਬਸ ਜਿੱਦਾਂ ਦੀ ਪੈਕਿੰਗ ਹੋਵੇ ਵਿੱਚ ਵੀ ਉਹੀ ਕੁਝ ਹੋਵੇ ਫਿਰ ਤੇ ਕੋਈ ਮਾੜੀ ਗੱਲ ਨਹੀਂ ਪਰ ਕਿਹਾ ਅੰਮ੍ਰਿਤ ਜਾ ਰਿਹਾ ਦਿੱਤੀ ਜ਼ਹਿਰ ਜਾ ਰਿਹਾ ਉਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਸੋ ਕੱਲ ਆਪਾਂ ਇੱਕ ਗੱਲ ਕਰਦੇ ਸੀ ਮੈਂ ਕੱਲ ਤੁਹਾਨੂੰ ਪੁੱਛਿਆ ਸੀ ਤੁਸੀਂ ਸਭ ਨੇ ਜਵਾਬ ਵੀ ਦਿੱਤਾ ਸੀ ਜਿਹੜੇ ਨਵੇਂ ਆਏ ਐ ਉਹ ਵੀ ਵੇਖਣ ਸੁਣ ਲੈਣ ਬਈ ਗਿਆਨ ਹੈ ਜਿਹੜਾ ਸਾਡਾ ਗੁਰੂ ਦੇਹ ਹੈ ਕਿ ਗਿਆਨ ਹੈ ਸਿੱਖ ਜਿਹੜਾ ਸਿੱਖ ਧਰਮ ਹੈ ਜਿਹੜਾ ਦੇਹ ਨੂੰ ਮੰਨਦਾ ਹੈ ਕਿ ਗਿਆਨ ਨੂੰ ਮੰਨਦਾ ਬੋਲੋ ਸਿੱਖਾਂ ਦਾ ਗੁਰੂ ਸ਼ਬਦ ਗਿਆਨ ਹੈ ਕਿ ਦੇਹ ਹੈ ਗਿਆਨ ਹੈ ਨਾ ਜੀ ਹੁਣ ਅੱਗੇ ਤੁਹਾਨੂੰ ਮੈਂ ਪੁੱਛਿਆ ਸੀ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਬੋਲੋ ਜੀ ਗਿਆਨ ਲੈਣ ਦਾ ਵਿਸ਼ਾ ਹੈ ਇਹਦਾ ਮਤਲਬ ਸਾਡਾ ਗੁਰੂ ਲੈਣ ਦਾ ਵਿਸ਼ਾ ਹੈ ਸਾਡਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਜੇ ਗਿਆਨ ਨੂੰ ਗੁਰੂ ਕਹਿੰਦੇ ਹੋ ਇਹਦਾ ਮਤਲਬ ਅਸੀਂ ਗਿਆਨ ਲੈਣ ਜਾਣਾ ਸੀ ਪਰ ਕਿੰਨੇ ਕੁ ਲੋਕ ਨੇ ਫਤਿਹਗੜ੍ਹ ਸਾਹਿਬ ਅੱਜ ਸਾਡੇ ਇਧਰਲੇ ਪਾਸੇ ਤੇ ਘੱਟ ਹੈ ਸਾਡੇ ਪਾਸੇ ਤੇ ਰੋਡਾਂ ਦੇ ਉੱਤੇ ਬਹੁਤ ਲੰਗਰ ਲੱਗੇ ਹੋਏ ਐ ਹਜ਼ਾਰਾਂ ਲੋਕ ਚਮਕੌਰ ਸਾਹਿਬ ਜਾ ਰਹੇ ਐ ਲੱਖਾਂ ਲੋਕਾਂ ਨੇ ਫਤਿਹਗੜ੍ਹ ਸਾਹਿਬ ਮੱਥਾ ਜਾ ਟੇਕਣਾ ਹੈ ਪਰ ਮੱਥਾ ਟੇਕਣਾ ਵੇਖਣਾ ਹੈ ਵੇਖਣਾ ਹੈ ਸਭ ਨੇ ਲਾਈਨਾਂ ਲੱਗੀਆਂ ਨੇ ਬਸ ਵੇਖਣਾ ਇੱਥੇ ਵੀ ਲਾਈਨ ਲੱਗਦੀ ਹੈ ਜਦੋਂ ਬਸ ਇਦਾਂ ਵੇਖਿਆ ਤੇ ਚਲੋ ਜੀ ਘਰ ਘਰ ਵੇਖਣਾ ਹੈ ਪਰ ਜੇ ਵੇਖਣਾ ਹੁੰਦਾ ਦੇਹ ਨੂੰ ਸਿੱਖ ਗਿਆਨ ਦਾ ਪੁਜਾਰੀ ਹੈ ਗਿਆਨ ਲੈਣਾ ਹੁੰਦਾ ਗਿਆਨ ਵੇਖਣਾ ਨਹੀਂ ਹੁੰਦਾ ਗਿਆਨ ਲੈਣਾ ਹੁੰਦਾ ਜਦੋਂ ਆਪਾਂ ਇਦਾਂ ਬੈਠ ਕੇ ਸਮਝਦੇ ਹਾਂ ਅਕਲ ਲੈਂਦੇ ਹਾਂ ਜਦੋਂ ਆ ਸਟੇਜ ਤੋਂ ਜੋ ਬੋਲਿਆ ਜਾ ਰਿਹਾ ਇਹ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਇਹ ਸਾਰਿਆਂ ਨੂੰ ਮਿਲ ਜਾਣੀ ਹੈ ਇੱਥੇ ਜਿੰਨੇ ਬੰਦੇ ਆਏ ਐ ਮੰਨ ਲਓ ਇੱਥੇ 20,000 ਸੰਗਤ ਹੋਵੇ ਇਦਾਂ ਮੰਨ ਲਓ ਵੀ ਅੱਜ ਇੱਥੇ ਦੀਵਾਨ ਵਿੱਚ 20,000 ਸੰਗਤ ਹੈ 20,000 ਨੂੰ ਜੋ ਦਿੱਤਾ ਜਾ ਰਿਹਾ ਇਹ ਜਾਣਕਾਰੀ ਹੈ ਚਾਹੇ ਗੁਰਬਾਣੀ ਦੀ ਚਾਹੇ ਇਤਿਹਾਸ ਦੀ ਇਹਨੂੰ ਕਹਿੰਦੇ ਨੇ ਇਨਫੋਰਮੇਸ਼ਨ ਸਿਰਫ ਜਾਣਕਾਰੀ ਤੇ ਜਿਹੜੇ ਬੰਦੇ ਉਹ ਸਾਰੀਆਂ ਗੱਲਾਂ ਨੂੰ ਸਮਝ ਕੇ ਪ੍ਰੈਕਟੀਕਲ ਕਰਨਗੇ, ਇਹ ਉਹਨਾਂ ਦਾ ਗਿਆਨ ਬਣਨਾ ਹੈ, ਗਿਆਨ ਬਣਨਾ ਹੈ। ਗਿਆਨ ਤੁਹਾਨੂੰ ਬਣਾਉਣਾ ਪੈਣਾ ਹੈ ਉਹਨਾਂ ਚੀਜ਼ਾਂ ਨੂੰ ਪ੍ਰੈਕਟੀਕਲ ਕਰਕੇ, ਆਪਣੀ ਜ਼ਿੰਦਗੀ 'ਚ ਲਾਗੂ ਕਰਕੇ। ਇਨਫੋਰਮੇਸ਼ਨ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ, ਮੇਰੇ ਤੋਂ ਵੱਧ ਕਈ ਬੰਦਿਆਂ ਨੂੰ ਇਤਿਹਾਸ ਯਾਦ ਹੋਏਗਾ ਤੁਹਾਡੇ 'ਚ ਬੈਠੇ ਹੋਏ, ਮੇਰੇ ਤੋਂ ਕਿਤੇ ਜ਼ਿਆਦਾ ਕੁਰਬਾਨੀ ਜਾਣਦੇ ਹੋਣਗੇ, ਕੰਠ ਹੋਏ। ਇਨਫੋਰਮੇਸ਼ਨ ਬੰਦੇ ਕੋਲ ਬਹੁਤ ਜ਼ਿਆਦਾ ਹੋ ਸਕਦੀ ਹੈ, ਸਕੂਲਾਂ ਕਾਲਜਾਂ ਦੇ ਵਿੱਚ ਇਨਫੋਰਮੇਸ਼ਨ ਜ਼ਰੂਰ ਮਿਲ ਰਹੀ ਹੈ, ਪਰ ਉਸ ਇਨਫੋਰਮੇਸ਼ਨ ਨੂੰ ਅਕਲ ਬਣਾਉਣਾ ਇਹ ਤੁਹਾਡੇ ਆਪਣੇ ਹੱਥ ਹੈ। ਟੀਚਰ ਜਾਣਕਾਰੀ ਦੇ ਸਕਦਾ ਹੁੰਦਾ ਹੈ ਪਰ ਟੀਚਰ ਅਕਲ ਨਹੀਂ। ਇਸੇ ਕਰਕੇ ਤੁਸੀਂ ਵੇਖੋਗੇ, ਹੁਣ ਮੈਨੂੰ ਦੱਸਿਓ ਪਿਆਰਿਓ ਵੀ ਜਾਣਕਾਰੀ ਤੇ ਹੈ, ਵੀ ਬੱਚਾ ਢਿੱਡ ਵਿੱਚੋਂ ਕੱਢਣਾ ਕਿੱਦਾਂ, ਇਹ ਹੈ ਭਰੂਣ ਹੱਤਿਆ ਕਰਨੀ ਕਿੱਦਾਂ, ਉਹਦੇ ਬੱਚੇ ਦੇ ਟੁਕੜੇ ਟੁਕੜੇ ਕਰਕੇ ਬਾਹਰ ਕਿੱਦਾਂ ਕੱਢਣਾ, ਡਾਕਟਰ ਨੂੰ ਜਾਣਕਾਰੀ ਤੇ ਹੈ ਪਰ ਅਕਲ ਹੈ ਨਹੀਂ। ਆਖੋ ਸਤਨਾਮ, ਅਕਲ ਗਿਆਨ। ਬੜੇ ਇਦਾਂ ਦੇ ਬੰਦੇ ਨੇ, ਅਨਪੜ੍ਹ ਬੰਦਾ ਉਹਨਾਂ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਪੜ੍ਹਿਆ ਲਿਖਿਆ ਕਰ ਸਕਦਾ। ਇਹਦਾ ਅਰਥ ਇਹ ਨਹੀਂ ਕਿ ਪੜ੍ਹਾਈ ਕਰਨੀ ਨਹੀਂ, ਪੜ੍ਹਾਈ ਤੇ ਕਰਨੀ ਹੈ, ਪਰ ਉਹਨੂੰ ਲਾਗੂ ਜਿੰਨਾ ਚਿਰ ਨਹੀਂ ਕਰਦੇ ਉਹਨਾਂ ਚਿਰ ਉਹ ਪੜ੍ਹਾਈ ਸਿਰਫ ਇੱਕ ਜਾਣਕਾਰੀ ਬਣ ਕੇ ਰਹਿ ਜਾਂਦੀ ਹੈ। ਜਾਣਕਾਰੀ ਹੈ ਪਰ ਉਹ ਜਦੋਂ ਆਪਾਂ ਲਾਗੂ ਕਰਾਂਗੇ ਤਾਂ ਆਪਣਾ ਗਿਆਨ ਬਣੇਗਾ। ਪ੍ਰੈਕਟੀਕਲ ਕਰਕੇ ਵੇਖੋ, ਹੁਣ ਵੇਖੋ ਨਾ ਫਿਰ ਸਮਝੋ। ਜਿਵੇਂ ਨਾ ਹੁਣ ਸਬਜ਼ੀ ਬਣਾਉਣ ਵਾਲੀਆਂ ਕਿਤਾਬਾਂ ਮਿਲਦੀਆਂ, ਜਿਹਨੇ ਕੁੱਕ ਬਣਨਾ ਘਰ ਬੈਠੇ ਕੁੱਕ ਬਣੋ, ਹੁੰਦੀਆਂ ਨੇ ਨਾ ਕਿਤਾਬਾਂ ਵੀ ਆਹ ਸਬਜ਼ੀ ਏਦਾਂ ਬਣਦੀ ਹੈ, ਆਹ ਚੀਜ਼ ਏਦਾਂ ਬਣਦੀ ਹੈ, ਆਹ ਏਦਾਂ ਬਣਦੀ ਹੈ। ਧਿਆਨ ਨਾਲ ਨੋਟ ਕਰਿਓ ਮੇਰੀ ਗੱਲ, ਕਿਸੇ ਬੰਦੇ ਨੇ ਜਾਂ ਕਿਸੇ ਬੀਬੀ ਨੇ ਉਹ ਕਿਤਾਬ ਪੜ੍ਹ ਲਈ, ਕਿਤਾਬ ਪੜ੍ਹ ਕੇ ਇੱਥੇ ਸੇਵ ਕਰ ਲਿਆ ਦਿਮਾਗ 'ਚ, ਏਦਾਂ ਨੋਟ ਕਰ ਲਿਆ ਵੀ ਏਦਾਂ ਆਹ ਚੀਜ਼ ਪੈਣੀ ਹੈ, ਇੰਨਾ ਮੈਦਾ ਪੈਣਾ, ਇੰਨੀਆਂ ਮਿਰਚਾਂ ਪੈਣਗੀਆਂ, ਇੰਨਾ ਆਹ ਸਾਰਾ ਹਿਸਾਬ ਕਿਤਾਬ ਇੱਥੇ ਮਾਈਂਡ ਵਿੱਚ ਬੀਬੀ ਕਰੀ ਫਿਰਦੀ ਹੈ। ਜਾਣਕਾਰੀ ਹੈ ਉਹਨੂੰ ਪਰ ਉਹਦਾ ਗਿਆਨ ਉਹ ਉਦੇ ਬਣੂ ਜਿੱਦੇ ਕੜਾਈ ਰੱਖ ਕੇ ਉਹ ਸਾਰਾ ਕੁਝ ਆਪ ਬਣਾ ਕੇ ਵੇਖੂ, ਉਦੇ ਉਹਦਾ ਗਿਆਨ ਬਣਦਾ, ਉਹਨਾਂ ਚਿਰ ਤੇ ਜਾਣਕਾਰੀ ਹੈ। ਜਾਣਕਾਰੀਆਂ ਵਾਲੇ ਇੱਥੇ ਬਹੁਤ ਤੁਰੇ ਫਿਰਦੇ ਆ। ਇੱਕ ਬੰਦਾ ਤੈਰਨ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਾ ਵੀ ਹੱਥ ਐ ਮਾਰੀਦੇ ਐ, ਪੈਰ ਐ ਮਾਰੀਦੇ ਐ, ਸਾਹ ਇਦਾਂ ਲਈਦਾ, ਜਾਣਕਾਰੀ ਦਿੰਦਾ ਹੈ। ਉਹਨੇ ਰੱਟਾ ਲਾ ਲਿਆ, ਕਦੇ ਨਹਿਰ 'ਚ ਵੜਿਆ ਹੀ ਨਹੀਂ। ਜੇ ਸਾਰੀ ਜ਼ਿੰਦਗੀ ਪੀਰੀਅਡ ਲਾਉਂਦਾ ਰਵੇ ਵੀ ਤੈਰਦੇ ਇਦਾਂ ਹੁੰਦੇ ਐ, ਇਦਾਂ ਤੈਰੋ, ਇਦਾਂ ਐ ਸਾਰੀ ਜ਼ਿੰਦਗੀ ਪੜਾਉਂਦਾ ਰਿਹਾ ਹੋਵੇ, ਨਹਿਰ 'ਚ ਕਦੇ ਵੜਿਆ ਨਾ ਹੋਵੇ, ਅਗਲਾ ਕਹੇ ਇੰਨੀ ਜਾਣਕਾਰੀ ਤੈਰਨ ਦੇ ਬਾਰੇ ਇਹਨੂੰ ਵੀ ਪੁੱਠਾ ਕਿਵੇਂ ਤੈਰੀਦਾ, ਸਿੱਧਾ ਕਿਵੇਂ ਤੈਰੀਦਾ, ਹੱਥਾਂ ਨਾਲ ਕਿਵੇਂ ਤੈਰੀਦਾ, ਲੱਤਾਂ ਨਾਲ ਕਿਵੇਂ ਤੈਰੀਦਾ। ਬੰਦੇ ਨੂੰ ਕਿੰਨੇ ਤਰ੍ਹਾਂ ਦੀ ਤੈਰਨ ਬਾਰੇ ਜਾਣਕਾਰੀ ਹੈ ਪਰ ਪਾਣੀ 'ਚ ਕਦੇ ਨਹੀਂ ਨਾ ਜੇ ਵੜਿਆ, ਉਹਨੂੰ ਭੁੱਲ ਕੇ ਵੀ ਨਹਿਰ 'ਚ ਧੱਕਾ ਨਾ ਦੇ ਦਿਓ, ਡੁੱਬ ਜਾਣਾ, ਕਿਉਂਕਿ ਉਹ ਉਹਦਾ ਗਿਆਨ ਨਹੀਂ ਬਣਿਆ ਅਜੇ, ਤੈਰਨ ਦੀ ਜਾਣਕਾਰੀ ਚੱਕੀ ਫਿਰਦਾ ਉਹ ਬੰਦਾ, ਉਹਦੀ ਪ੍ਰੈਕਟੀਕਲਿਟੀ ਕੱਖ ਵੀ ਨਹੀਂ, ਪ੍ਰੈਕਟੀਕਲਿਟੀ ਉਹਦੀ ਕੱਖ ਵੀ ਨਹੀਂ। ਇਸੇ ਤਰ੍ਹਾਂ ਅਗਲਾ ਕਹੇ ਸਾਡੀ ਲੜਕੀ ਨੇ ਤੇ ਇੰਨੀਆਂ ਕਿਤਾਬਾਂ ਪੜ੍ਹਨੀਆਂ ਸਬਜ਼ੀਆਂ ਬਣਾਉਣ ਬਾਰੇ, ਇਹਨੂੰ ਤੇ ਸਾਰਾ ਹੀ ਪਤਾ ਹੈ। ਉਹਨੂੰ ਨਾ ਕਿਤੇ ਭਰੋਸਾ ਕਰ ਲਿਓ ਵੀ 50 ਬੰਦਿਆਂ ਦੀ ਰੋਟੀ ਮਿੰਟ 'ਚ ਬਣਾ ਦੂ, ਉਹਨੇ ਕੜਕੜਾਈ ਇੱਕ ਦਿਨ ਵੀ ਬਣਾ ਕੇ ਨਹੀਂ ਵੇਖੀ, ਜਿੰਨਾ ਚਿਰ ਬਣਾ ਕੇ ਨਹੀਂ ਵੇਖੀ ਰੱਟੇ ਮਾਰੇ ਹੋਏ ਹੈ। ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕਰਕੇ ਨਹੀਂ ਵੇਖਦੇ ਉਹਨਾਂ ਚਿਰ ਉਹ ਗਿਆਨ ਤੁਹਾਡਾ ਨਹੀਂ ਬਣਦਾ। ਇਸੇ ਤਰ੍ਹਾਂ ਸਾਡੇ ਵਰਗੇ ਕਥਾ ਵਾਚਕਾਂ ਨੇ ਰੱਟੇ ਮਾਰੇ ਹੋਏ ਹੈ, ਜਿੱਦੇ ਨਹਿਰ 'ਚ ਵੜਨਾ ਪੈਂਦਾ ਪਤਾ ਉਦੇ ਲੱਗੂ, ਜਿੱਦੇ ਸਾਡੇ ਵਰਗਿਆਂ 'ਤੇ ਕੋਈ ਪ੍ਰੋਬਲਮ ਪਈ ਤੈਰਨ ਬਾਰੇ ਜਾਣਕਾਰੀ ਰੱਖਦੇ ਹਾਂ ਬਸ। ਸਿਰਫ ਸਾਡੇ ਵਰਗੇ ਪ੍ਰਚਾਰਕਾਂ ਜਿਹੜੇ ਜਾਂ ਸਾਡੇ ਵਰਗੇ ਜਿਹੜੇ ਲੈਕਚਰ ਦਿੰਦੇ ਆ ਵੱਡੇ ਵੱਡੇ, ਉਹ ਸਿਰਫ ਜਾਣਕਾਰੀਆਂ ਇਕੱਠੀਆਂ ਕਰੀ ਫਿਰਦੇ ਆ, ਇੱਥੋਂ ਸ਼ਬਦ ਪੜ੍ਹ ਲਿਆ, ਇੱਥੋਂ ਇਤਿਹਾਸ ਪੜ੍ਹ ਲਿਆ, ਇੱਥੋਂ ਪੜ੍ਹ ਲਿਆ, ਇੱਥੇ ਫੀਡ ਕਰ ਲਿਆ, ਤੁਹਾਨੂੰ ਸੁਣਾਤਾ। ਪਰ ਸਾਡੇ ਵਰਗਿਆਂ ਨੂੰ ਜਿੱਦੇ ਕਿਤੇ ਮੁਸ਼ਕਲ ਰੂਪੀ ਪਾਣੀ ਦੇ ਵਿੱਚ ਧੱਕਾ ਦੇਣ ਦਿਓਗੇ ਉੱਥੇ ਪਤਾ ਲੱਗੂ ਵੀ ਅੱਜ ਕੀ ਕਰਦਾ ਹੈ। ਜਿੱਦੇ ਪ੍ਰੋਬਲਮ ਪੈ ਗਈ ਕੋਈ ਜ਼ਿੰਦਗੀ ਵਿੱਚ, ਉਹ ਫੈਸਲਾ ਲੈਣ ਦਾ ਚੱਜ ਨਹੀਂ, ਤਾਂ ਕਰਕੇ ਜਾਣਕਾਰੀਆਂ ਵਾਲਿਆਂ ਨੂੰ ਸਭ ਕੁਝ ਨਾ ਮੰਨ ਲਿਆ ਕਰੋ ਵੀ ਇਹੀ ਬੰਦਾ ਸਭ ਕੁਝ ਹੈ। ਜਾਣਕਾਰੀ ਤੇ ਮੇਰੇ ਵਰਗਾ ਸਾਰੀ ਰਾਤ ਰੱਟਾ ਰੱਟੇ ਲਾਈ ਜਾਊ ਬੈਠਾ, ਸਾਰੀ ਰਾਤ ਮੈਂ ਪੜ੍ਹੀ ਜਾਊ, ਪੜ੍ਹ ਪੜ੍ਹ ਕੇ ਸਵੇਰੇ ਆ ਕੇ ਤੁਹਾਨੂੰ ਸੁਣਾ ਦੂੰ। ਇਹਨਾਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੋ ਜੀਦਾ। ਪ੍ਰਭਾਵਿਤ ਉਦੋਂ ਹੋਵਾਂਗੇ ਜੇ ਚੱਜ ਦਾ ਜ਼ਿੰਦਗੀ ਵਿੱਚ ਫੈਸਲਾ ਕਰਕੇ ਵਿਖਾਵਾਂ, ਮਤਲਬ ਤੈਰ ਕੇ ਆਪ ਵਿਖਾਵਾਂ, ਫਿਰ ਪਤਾ ਲੱਗੂ। ਗੁਰੂ ਗੋਬਿੰਦ ਸਿੰਘ ਤੋਂ ਸਿੱਖ ਪ੍ਰਭਾਵਿਤ ਕਿਉਂ ਸੀ? ਉਹ ਜਾਣਕਾਰੀਆਂ ਨਹੀਂ ਸੀ ਦਿੰਦੇ, ਉਹ ਕਰਕੇ ਵਿਖਾਉਂਦੇ ਸੀ। ਆਖੋ ਸਤਿਨਾਮ। ਆ ਫਰਕ ਹੈ, ਆ ਫਰਕ ਹੈ ਕਰਕੇ ਵਿਖਾਉਣ ਵਿੱਚ ਤੇ ਸਿਰਫ ਇੱਕ ਜਾਣਕਾਰੀ ਦੇਣ ਵਿੱਚ ਬਹੁਤ ਵੱਡਾ ਫਰਕ ਹੈ। ਇਸ ਕਰਕੇ ਜੋ ਅਸੀਂ ਸਮਝਦੇ ਹਾਂ, ਮੇਰੀ ਗੱਲ ਧਿਆਨ ਨਾਲ ਸੁਣੋ, ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਜਾਣਕਾਰੀ ਹੈ, ਇਹ ਇਨਫੋਰਮੇਸ਼ਨ ਦੇ ਰਿਹਾ। ਬਸ ਜਿਹੜੇ ਜਿਹੜੇ ਬੰਦੇ ਇਹਨੂੰ ਆਪਣੀ ਜ਼ਿੰਦਗੀ 'ਚ ਲਿਆਉਣਗੇ ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਕੋਈ ਬੰਦਾ ਕਿਸੇ ਨੂੰ ਗਿਆਨ ਨਹੀਂ ਕਰਾ ਸਕਦਾ। ਜੇ ਮੈਂ ਇਹ ਕਹਾਂ ਵੀ ਮੈਂ ਜੀ ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ, ਜੇ ਮੈਂ ਇਹ ਦਾਅਵਾ ਕਰਾਂ ਵੀ ਮੈਂ 50,000 ਬੰਦੇ ਨੂੰ ਸਮਝਾ ਦਿੱਤਾ, ਮੇਰੀ ਜ਼ਿੰਦਗੀ 'ਚ 50,000 ਬੰਦਿਆਂ ਨੂੰ ਮੈਂ ਸਮਝਾਇਆ, ਜੇ ਮੈਂ ਇਹ ਦਾਅਵਾ ਕਰਦਾ ਤੇ ਮੇਰਾ ਇਹ ਦਾਅਵਾ ਗਲਤ ਹੈ, ਮੇਰਾ ਇਹ ਦਾਅਵਾ ਗਲਤ ਹੈ। ਉਹ 50,000 ਬੰਦੇ ਉਹ ਨੇ ਜਿਹੜੇ ਆਪ ਸਮਝਣਾ ਚਾਹੁੰਦੇ ਸੀ, ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੂੰ ਮੈਂ ਨਹੀਂ ਸਮਝਾ ਸਕਦਾ, ਉਹ ਸਮਝਣਾ ਚਾਹੁੰਦਾ ਹੈ। ਜੇ ਮੈਂ ਕਹਾਂ ਵੀ ਆ ਜਿਹੜੇ ਇੱਥੇ ਬੈਠੇ ਹੋ ਤੁਸੀਂ, ਮੈਂ ਤੁਹਾਨੂੰ ਸਮਝਾ ਸਕਦਾ, ਇਹ ਮੇਰੀ ਬਹੁਤ ਵੱਡੀ ਮੂਰਖਤਾ ਹੋਏਗੀ। ਉਹਨੂੰ ਹੀ ਸਮਝਾ ਸਕਦਾ ਜਿਹੜਾ ਆਪ ਸਮਝਣਾ ਚਾਹੁੰਦਾ ਹੈ, ਮੈਂ ਉਹਨੂੰ ਬਦਲ ਸਕਦਾ ਜਿਹੜਾ ਆਪ ਬਦਲਣਾ ਚਾਹੁੰਦਾ ਹੈ। ਮੈਨੂੰ ਗੱਲ ਦੱਸਿਓ ਜਰਾ, ਕੱਲ ਵੀ ਸ਼ਾਇਦ ਮੈਂ ਕੀਤੀ ਸੀ ਗੱਲ, ਮਾਂ ਗੁਜਰੀ ਨੇ ਗੰਗੂ ਨੂੰ ਭਲਾ ਸਮਝਾਇਆ ਨਹੀਂ ਸੀ ਵੀ ਵੇ ਗੰਗੂ ਬੱਚਿਆਂ ਤੇ ਤਰਸ ਕਰ, ਸਮਝ ਗਿਆ ਸੀ ਗੰਗੂ? ਬੋਲੋ ਪਿਆਰਿਓ, ਫਿਰ ਤੂੰ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਸਮਝਾ ਲੇਗਾ? ਆਖੋ ਸਤਿਨਾਮ। ਤੂੰ ਸਮਝਾ ਲੇਗਾ? ਜਿਹਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਸਿੰਘੋ ਰੁਕ ਜਾਓ, ਨਾ ਜਾਓ ਛੱਡ ਕੇ ਕਿਲਿਆ, ਰਹਿਣ ਦਿਓ, ਉਹ ਰਹਿ ਜਾਓ ਥੋੜੇ ਦਿਨ, ਸਮਝ ਗਏ ਸੀ? ਨਾ। ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ, ਸਮਝ ਗਿਆ ਸੀ? ਜੇ ਉਹਨਾਂ ਤੋਂ ਨਹੀਂ ਸਮਝਿਆ ਤੇ ਅਸੀਂ ਸਮਝਾ ਲਾਂਗੇ ਕਿਸੇ? ਉਹੀ ਸਮਝ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ। ਗਿਆਨ ਦੇਣ ਦਾ ਵਿਸ਼ਾ ਨਹੀਂ, ਗਿਆਨ ਲੈਣ ਦਾ ਵਿਸ਼ਾ ਹੈ। ਕੋਈ ਵੀ ਕਿਸੇ ਬੰਦੇ ਨੂੰ ਗਿਆਨ ਨਹੀਂ ਦੇ ਸਕਦਾ। ਨਾਲੇ ਛੱਡੋ, ਆ ਵੇਖੋ, ਆ ਪੰਗਤੀ ਪਹਿਲਾਂ ਸੁਣੋ, ਆਪਾਂ ਐਤਵਾਰ ਵੀ ਗੱਲ ਕਰਦੇ ਸੀ ਨਾ, ਆ ਇੱਕ ਪੰਗਤੀ ਸੁਣੋ, ਇਹ ਬਹੁਤ ਸਭ ਨੂੰ ਪਤਾ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਆ ਇੱਕ ਵਾਰ ਸੁਣੋ, ਫਿਰ ਆਪਾਂ ਇਹਨੂੰ ਖੋਲੀਏ, ਉਦੋਂ ਬਾਅਦ ਫਿਰ ਆਪਾਂ ਗੱਲ ਕਰਦੇ ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਪੂਰਾ ਟਕਾ ਬਣਾ ਕੇ ਰੱਖਣਾ। ਹਾਂਜੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਗਈ ਜਿਉਂ ਬਾਂਸ ਵਜਾਈਏ ਫੂਕ। ਤੀਸਰੇ ਪਾਤਸ਼ਾਹ ਦਾ ਵੀ ਇੱਕ ਬਚਨ ਆਉਂਦਾ ਹੈ ਤੇ ਕਬੀਰ ਸਾਹਿਬ ਜੀ ਦਾ ਬਚਨ ਹੈ ਨਾ ਵੀ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਸੱਚਾ ਸਤਿਗੁਰੂ ਕੀ ਕਰ ਸਕਦਾ ਜੇ ਸਿੱਖ ਚ ਘਾਟ ਹੋਵੇ? ਜੇ ਬੰਦਾ ਆਪ ਸਮਝਣਾ ਨਹੀਂ ਚਾਹੁੰਦਾ ਉਹਨੂੰ ਨਹੀਂ ਕੋਈ ਸਮਝਾ ਸਕਦਾ, ਕੋਈ ਨਹੀਂ ਸਮਝਾ ਸਕਦਾ। ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਬੰਦੇ ਨੂੰ ਬਦਲ ਸਕੇ। ਉਹ ਤਾਂ ਬਦਲ ਸਕਦਾ ਹੈ ਜੇ ਉਹ ਆਪ ਬਦਲਣਾ ਚਾਹਵੇ, ਕੋਈ ਨਹੀਂ ਬਦਲ ਸਕਦਾ। ਇੱਕ ਤੀਸਰੇ ਪਾਤਸ਼ਾਹ ਦਾ ਬਚਨ ਹੈ, ਮਨਮੁਖ ਲੋਕ ਸਮਝਾਈਏ। ਕਦੋਂ ਸਮਝਾਇਆ ਜਾਏ? ਤੀਸਰੇ ਪਾਤਸ਼ਾਹ ਦਾ ਬਚਨ ਹੈ ਵੀ ਜੇ ਮਨਮੁਖ ਨੂੰ ਲੋਕ, ਮਨਮੁਖ ਬੰਦਾ ਹੈ ਜਿਹੜਾ, ਜੇ ਕੋਈ ਕਵੇ ਵੀ ਮੈਂ ਇਹਨੂੰ ਸਮਝਾ ਦੂੰ, ਕਹਿੰਦੇ ਤੂੰ ਨਹੀਂ ਸਮਝਾ ਸਕਦਾ। ਜੇ ਹੈ ਮਨਮੁਖ ਹੈ, ਇੱਕ ਇਹ ਉਹਨਾਂ ਲਈ ਵੀ ਹੈ, ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਜਿਹੜੇ ਕਈ ਵਾਰੀ ਕਹਿੰਦੇ ਆ ਯਾਰ ਸਮਝਦੇ ਕਿਉਂ ਨਹੀਂ ਲੋਕ, ਮੈਂ ਪਿੰਡ 'ਚ ਰੌਲਾ ਇਕੱਲਾ ਹੀ ਪਾਈ ਜਾਂਦਾ, ਮੈਂ ਕਿੰਨਾ ਕੁਝ ਕਹਿੰਦਾ ਵੀ ਆਹ ਵੀ ਮਨਮਤ ਹੈ, ਕਿਉਂ ਕਬਰਾਂ 'ਤੇ ਮੱਥੇ ਟੇਕ ਦਿਓ, ਸਮਝਦੇ ਕਿਉਂ ਨਹੀਂ? ਤੇਰੀ ਗੱਲ ਉਹਨਾਂ ਨਹੀਂ ਸਮਝਣੀ ਹੈ ਜਿਹੜੇ ਸਮਝਣਾ ਚਾਹੁੰਦੇ ਆ, ਉਹ 5-7 ਸਮਝ ਗਏ, ਜਿਹੜੇ ਨਹੀਂ ਸਮਝਣਾ ਚਾਹੁੰਦੇ ਉਹਨਾਂ ਨੂੰ ਨਹੀਂ ਸਮਝਾ ਸਕਦੇ। ਇੱਥੇ ਤੇ ਗੱਲ ਹੈ ਨਾ ਸੱਚਾ ਸਤਿਗੁਰ ਕਿਆ ਕਰੇ, ਪਰ ਤੁਸੀਂ ਇੱਕ ਨਾਰਮਲ ਗੱਲ ਸਮਝੋ, ਤੁਸੀਂ ਤੁਹਾਡਾ ਬੱਚੇ ਤੇ ਵੱਸ ਹੈ ਜੇ ਬੱਚਾ ਤੈਨੂੰ ਮਾਂ ਪਿਓ ਨਹੀਂ ਮੰਨਣਾ ਚਾਹੁੰਦਾ। ਕਈ ਬੱਚਿਆਂ ਦੇ ਮਾਂ ਪਿਓ ਨਹੀਂ ਮੰਨਣਾ ਚਾਹੁੰਦੇ ਤੈਨੂੰ, ਪਿਓ ਹੈ ਤੇ ਪਿਓ ਹੈ ਤੂੰ, ਬਲੱਡ ਰਿਲੇਸ਼ਨ ਹੈ ਤੇਰਾ, ਜੰਮਿਆ ਤਾਂ ਹੈ ਪਾਲਿਆ ਤਾਂ ਹੈ, ਪਰ ਉਹ ਤੈਨੂੰ ਪਿਓ ਨਹੀਂ ਮੰਨਣਾ ਚਾਹੁੰਦਾ। ਤੂੰ ਮਨਾ ਨਹੀਂ ਸਕਦਾ, ਉਹਦੇ ਅੰਦਰ ਪਿਆਰ ਨਹੀਂ ਪੈਦਾ ਕਰ ਸਕਦਾ ਵੀ ਮੈਨੂੰ ਆਪਣਾ ਪਿਓ ਮੰਨਣ। ਆਜ਼ਾਦ ਪੈਦਾ ਕੀਤਾ, ਯੂਨੀਕ ਪੈਦਾ ਕੀਤਾ ਹੈ ਰੱਬ ਨੇ, ਹਰੇਕ ਚੀਜ਼ ਵੱਖਰੀ ਪੈਦਾ ਕੀਤੀ ਹੈ, ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਪੈਦਾ ਕੀਤਾ। ਮਾਂ ਪਿਓ ਜੰਮ ਸਕਦੇ ਹੈ, ਧੱਕੇ ਨਾਲ ਇਹ ਨਹੀਂ ਮਨਾ ਸਕਦੇ ਵੀ ਮੈਂ ਹੀ ਤੇਰਾ ਪਿਓ ਹਾਂ। ਮਨ ਪਿਆਰ ਤੇਰੇ ਅੰਦਰ ਪੈਦਾ ਹੋਣਾ ਹੈ ਨਹੀਂ ਹੋਣਾ, ਤੈਂ ਅੰਦਰੋਂ ਪਿਆ ਪਿਓ ਮੰਨਣਾ ਨਹੀਂ ਮੰਨਣਾ, ਇਹ ਤੇਰੇ ਤੇ ਡਿਪੈਂਡ ਕਰਦਾ। ਹਰ ਬੰਦਾ ਆਜ਼ਾਦ ਛੱਡਿਆ ਰੱਬ ਨੇ, ਆਜ਼ਾਦ ਪਤਾ ਕਿਉਂ ਰੱਖਿਆ ਹੈ? ਇਸ ਨੁਕਤੇ ਨੂੰ ਸਮਝੋ ਜਰਾ ਸਿੰਘੋ। ਬਹੁਤ ਬੰਦਿਆਂ ਦਾ ਆਈਕਿਊ ਲੈਵਲ ਬਹੁਤ ਤਕੜਾ ਹੁੰਦਾ, ਗੱਲ ਬਹੁਤ ਛੇਤੀ ਪਕੜਦੇ ਆ, ਕਈ ਬੰਦਿਆਂ ਦੇ ਉੱਤੋਂ ਲੰਘ ਜਾਂਦੀਆਂ ਗੱਲਾਂ। ਮੈਂ ਪਿੱਛੇ ਜੇ ਇੱਕ ਸਟੇਟਮੈਂਟ ਦਿੱਤੀ ਵੀ ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ, ਇਹ ਬੰਦੇ ਦੇ ਹੱਥ ਹੈ। ਦੁਨੀਆ ਦਾ ਅਰਥ ਇਹ ਨਹੀਂ ਮੈਂ ਕਿਹਾ ਵੀ ਸੂਰਜ ਬਣਾਉਣਾ ਬੰਦੇ ਦੇ ਹੱਥ ਹੈ, ਤਾਰੇ ਬਣਾਉਣੇ ਬੰਦੇ ਦੇ ਹੱਥ ਹੈ, ਆ ਸਾਰਾ ਕੁਝ ਜਿਹੜਾ ਧਰਤੀ ਬਣਾਉਣੀ ਬੰਦੇ ਦੇ ਹੱਥ ਹੈ, ਆਕਸੀਜਨ ਬੰਦਾ ਬਣਾਉ, ਮੈਂ ਇਹ ਨਹੀਂ ਬੋਲਿਆ। ਦੁਨੀਆ ਦਾ ਅਰਥ ਮੇਰਾ ਮਤਲਬ ਸੀ ਪਾਪੂਲੇਸ਼ਨ, ਜਨਸੰਖਿਆ, ਇਹ ਬੰਦੇ ਦੇ ਹੱਥ ਹੈ। ਹੁਣ ਬੜਾ ਕਈਆਂ ਨੇ ਰੌਲਾ ਪਾਇਆ ਉਹਦੇ ਬਾਰੇ, ਕਈ ਸਾਡੇ ਜਿਹੜੇ ਵਿਰੋਧੀ ਵੀਡੀਓ ਵੀ ਇਹ ਤੇ ਜੀ ਕਾਮਰੇਡ ਹੋ ਗਿਆ, ਇਹ ਤੇ ਗਲਤ ਗੱਲਾਂ ਕਰਦਾ, ਵੀ ਬੰਦਾ ਹੀ ਕਰਦਾ ਸਾਰਾ ਕੁਝ। ਪਰ ਮੇਰੀ ਗੱਲ ਪੂਰੀ ਤੇ ਸੁਣੀ ਸਮਝ ਹੀ ਨਹੀਂ ਹੁੰਦੀ, ਜਦੋਂ ਗੱਲ ਪੂਰੀ ਸੁਣੋ ਸਮਝੋਗੇ ਨਹੀਂ ਤੇ ਸਵਾਹ ਦਿਮਾਗ 'ਚ ਪੈਣੀ ਹੈ, ਬਾਕੀ ਇਹਨਾਂ ਦੇ ਉੱਤੋਂ ਲੰਘਣੀਆਂ ਹੁੰਦੀਆਂ ਨੇ, ਇਹਨਾਂ ਦੇ ਪਕੜ 'ਚ ਨਹੀਂ ਆਉਂਦੀ ਗੱਲ। ਮੈਂ ਤੁਹਾਨੂੰ ਬੇਨਤੀ ਕਰਕੇ ਪੁੱਛਦਾ, ਉਦੋਂ ਵੀ ਮੈਂ ਪੁੱਛਦਾ ਸੀ ਹੁਣ ਵੀ ਪੁੱਛਦਾ, ਪਿਆਰਿਓ ਮੈਨੂੰ ਇਹ ਦੱਸੋ ਵੀ ਅੱਜ ਤੋਂ 50 ਸਾਲ ਪਹਿਲਾਂ 70 ਸਾਲ ਪਹਿਲਾਂ ਲੋਕਾਂ ਦੇ ਇੱਕ ਇੱਕ ਘਰ ਵਿੱਚ 10-10 12-12 ਬੱਚੇ ਹੁੰਦੇ ਸੀ ਕਿ ਨਹੀਂ ਸੀ ਹੁੰਦੇ? ਬੋਲੋ ਜੀ, ਹੁੰਦੇ ਸੀ। ਅੱਜ ਦੋ ਹੀ ਨੇ ਨਾ ਤਕਰੀਬਨ ਸਾਰਿਆਂ ਦੇ, ਕਿਸੇ ਦੇ ਹੀ ਤਿੰਨ ਹੁੰਦੇ ਆ, ਨਹੀਂ ਤੇ ਕਈਆਂ ਦੇ ਇੱਕ ਪਹਿਲਾਂ ਹੀ ਮੁੰਡਾ ਹੋ ਗਿਆ ਕਹਿੰਦੇ ਬਸ, ਇਦਾਂ ਹੀ ਹੈ ਨਾ, ਜਾਂ ਦੋ। ਅੱਜ ਇਹ ਨਾਰਾ ਹੈ ਵੀ ਹਮ ਦੋ ਹਮਾਰੇ ਦੋ, ਉਦੋਂ ਕੀ ਹੁੰਦਾ ਸੀ? ਹਮ ਦੋ ਹਮਾਰੇ 12, ਹਮ ਦੋ ਹਮਾਰੇ 14, ਇਦਾਂ ਹੀ ਹੁੰਦੇ ਸੀ ਨਾ। 14 ਨਿਆਣੇ, 18-18 ਨਿਆਣੇ ਵੀ ਵੇਖੇ ਆ ਵੀ 18 ਭੈਣ ਭਰਾ, ਹੱਦ ਹੋ ਗਈ ਵੀ ਇੰਨੇ ਬੱਚੇ। ਅਗਲਾ ਪਤਾ ਇਹ ਕਹਿੰਦਾ ਹੈ ਆਮ ਵੀ ਸਾਨੂੰ ਰੱਬ ਨੇ ਦੋ ਦਾਤਾਂ, ਐਂ ਕਹਿੰਦੇ ਸਾਡੇ ਵਰਗੇ ਹੀਰਿਆਂ ਵਰਗੇ ਪੁੱਤ ਦੋ, ਬਸ ਦੋ ਦਾਤਾਂ, ਧੀ ਪੁੱਤ ਕਾ ਧੀ ਆ ਪੁੱਤ, ਐਂ ਕਹਿੰਦੇ ਅਸੀਂ ਦਾਤਾਂ। ਤੇ ਅੱਜ ਤੋਂ 50 ਸਾਲ ਪਹਿਲਾਂ ਲੋਕੀ ਕਹਿੰਦੇ ਹੋਣਗੇ ਵੀ ਬਸ ਆ 12 ਦਾਤਾਂ ਰੱਬ ਨੇ ਦਿੱਤੀਆਂ, ਇਦਾਂ ਹੀ ਕਹਿੰਦੇ ਹੋਣਗੇ ਵੀ ਆ 12-13 ਦਾਤਾਂ ਦਿੱਤੀਆਂ ਰੱਬ ਨੇ। ਕਹਿੰਦੇ ਮਰਦਮਸ਼ੁਮਾਰੀ ਵਾਲੇ ਆਉਂਦੇ ਸੀ ਕਿਤੇ, ਕਹਿੰਦੇ ਖੜ ਜਾ ਤੈਨੂੰ ਮੈਂ ਪੁੱਛ ਕੇ ਦੱਸਦਾ ਵੀ ਹੈ ਕਿੰਨੇ, ਵੀ ਨਾ ਪੁੱਛ ਕੇ ਦੱਸਦਾ ਵੀ ਇਹ ਕੀ ਹਿਸਾਬ ਕਿਤਾਬ ਹੈ। ਸੁਣਿਓ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੰਘੋ, ਵੀ ਰੱਬ ਪਹਿਲਾਂ ਇੰਨੀਆਂ ਬਖਸ਼ਿਸ਼ਾਂ ਕਰ ਰਿਹਾ ਸੀ ਹਨਾ, ਏਦਾਂ ਵੀ 12-12 ਨਿਆਣੇ ਦਾਤਾਂ ਕਿੰਨੀਆਂ ਦਿੰਦਾ ਸੀ ਰੱਬ, ਏਦਾਂ ਹੀ ਹੈ। ਹੁਣ ਰੱਬ ਨੇ ਹੱਥ ਸੰਕੋਚ ਲਿਆ ਹਨਾ, ਮੁੱਠੀ ਘੁੱਟ ਲਈ ਵੀ ਹੁਣ ਦੋ ਹੀ ਦੇਣੀਆਂ ਨੇ ਦਾਤਾਂ, ਅੱਗੇ 12-12 ਦਾਤਾਂ, ਹੁਣ ਦੋ ਹੀ, ਏਦਾਂ ਹੋਇਆ ਭਲਾ? ਰੱਬ ਨੇ ਦਾਤਾਂ ਘਟਾ ਤੀਆਂ ਭਾਈ, ਬੋਲੋ, ਨਹੀਂ ਘਟਾਈਆਂ। ਇਹ ਦੋ ਦਾਤਾਂ ਲੈਣ ਦਾ ਫੈਸਲਾ ਕੀਤਾ ਬੰਦੇ ਦਾ ਕਿ ਰੱਬ ਦਾ? ਬੋਲੋ, ਬੰਦੇ ਦਾ, ਦੋ ਚਾਹੀਦੇ। ਅੱਛਾ, ਜੇ ਕਿਸੇ ਪਿੰਡ ਵਾਲੇ ਇਹ ਫੈਸਲਾ ਕਰ ਲੈਣ ਵੀ ਅਸੀਂ ਤੇ ਭਾਈ ਸਾਰੇ ਪਿੰਡ ਨੇ ਫੈਸਲਾ ਕਰ ਲਿਆ ਵੀ ਬੱਚਾ ਹੀ ਨਹੀਂ ਜੰਮਣਾ, ਕੀ ਪਿੰਡ ਖਤਮ ਨਹੀਂ ਹੋ ਜੂ? ਬੋਲੋ ਜੀ, ਹੋ ਜੂ ਕਿ ਨਹੀਂ ਹੋ ਜੂ? ਹੋ ਜੂ। ਜੇ 12 ਤੋਂ 2 ਆ ਗਏ ਤੇ 2 ਵੀ ਨਹੀਂ ਹੋਣੇ, ਤੂੰ ਪਤੀ ਪਤਨੀ ਦੋਨੇ ਫੈਸਲਾ ਕਰ ਲਿਓ, ਨਹੀਂ ਹੋ ਸਕਦਾ, ਪਿੰਡ ਖਤਮ ਨਹੀਂ ਹੋ ਜੂ? ਅੱਛਾ, ਜੇ ਸਾਰੀ ਦੁਨੀਆ ਹੀ ਇਹ ਫੈਸਲਾ ਕਰ ਲੇ ਫਿਰ ਹੋ ਜੂ ਕਿ ਨਹੀਂ ਹੋ ਜੂ? ਹੋ ਜੂ। ਕਿੰਨੀ ਦੁਨੀਆ ਬਣਾਉਣੀ ਹੈ ਇਹ ਤੇਰੇ ਹੱਥ ਹੈ, ਤੁਹਾਡੇ ਹੱਥ ਹੈ। ਅਸਲ ਚ ਨਾ ਪਿਆਰਿਓ ਸੁਣੋ, ਇਹ ਜਿਹੜੀ ਕੁਦਰਤ ਰੱਬ ਨੇ ਪੈਦਾ ਕੀਤੀ ਹੈ, ਕਾਦਰ ਨੇ ਕੁਦਰਤ ਪੈਦਾ ਕੀਤੀ ਹੈ, ਰੱਬ ਨੇ ਨਿਯਮ ਬਣਾਏ ਹੈ ਤੇ ਕੁਦਰਤ ਦੀ ਰਿਕੁਆਇਰਮੈਂਟ ਹੈ ਜਿਹੜੀ ਤੁਹਾਨੂੰ ਪੂਰੀ ਕਰਨੀ ਪੈਂਦੀ ਹੈ। ਬੱਚਾ ਪੈਦਾ ਕਰਨਾ ਆ ਕੁਦਰਤ ਦੀ ਰਿਕੁਆਇਰਮੈਂਟ ਹੈ, ਇਹ ਪੂਰੀ ਕਰਨੀ ਪੈਂਦੀ। ਦੋਨਾਂ ਪਤੀ ਪਤਨੀ ਦਾ ਸੰਬੰਧ ਵੀ ਹੋਣਾ, ਉਹਨਾਂ ਵਿੱਚ ਸੈੱਲ ਵੀ ਹੋਣੇ ਚਾਹੀਦੇ ਆ, ਉਹ ਪੂਰੇ ਹੋਣਗੇ। ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਤੇ ਬੱਚਾ ਹੋਏਗਾ। ਇਹ ਕੁਦਰਤ ਨੇ ਨਿਯਮ ਬਣਾ ਦੇ, ਪਰ ਪੈਦਾ ਕਰਨਾ ਨਾ ਪੈਦਾ ਕਰਨਾ ਇਹ ਤੇਰੀ ਮਰਜ਼ੀ ਹੈ। ਇਦਾਂ ਕਹਿ ਲਓ ਤੁਸੀਂ ਵੀ ਪਰਮਾਤਮਾ ਨੇ ਕੁਦਰਤ ਪੈਦਾ ਕਰਤੀ। ਕੁਦਰਤ ਪੈਦਾ ਕਰਨ ਦਾ ਮਤਲਬ ਹੈ ਵੀ ਰਾਸ਼ਨ, ਗਰੋਸਰੀ, ਰਾਸ਼ਨ ਪੈਦਾ ਕਰਤਾ। ਹੁਣ ਦੋ ਹੈ, ਇੱਕ ਹੈ ਗਰੋਸਰੀ ਦੇਣ ਵਾਲਾ ਤੇ ਇੱਕ ਹੈ ਕੁੱਕ ਜਿਹੜਾ ਬਣਾਉਂਦਾ ਹੈ। ਇਹ ਦੋਨਾਂ ਦੀ ਜ਼ਿੰਮੇਵਾਰੀ ਹੈ। ਪਰਮਾਤਮਾ ਤੋਂ ਬਿਨਾ ਜੇ ਸਮਾਨ ਹੀ ਨਾ ਹੋਵੇ ਬਣਾਉਣ ਵਾਲਾ ਤੇ ਕੁੱਕ ਕਿਸੇ ਕੰਮ ਦਾ ਨਹੀਂ। ਕੁਦਰਤ ਨਾ ਹੋਵੇ, ਰੱਬ ਦਾ ਬਣਾਇਆ ਸਿਸਟਮ ਨਾ ਹੋਵੇ ਤੇ ਬੰਦਾ ਕੀ ਕਰ ਸਕਦਾ ਉੱਥੇ। ਭਾਵ ਕਹਿਣ ਦਾ ਪਰਮਾਤਮਾ ਦੀ ਬਣਾਈ ਕੁਦਰਤ ਇਹ ਹੈ ਰਾਸ਼ਨ ਤੇ ਤੂੰ ਹੈ ਕੁੱਕ, ਤੂੰ ਬਣਾਉਣਾ ਹੈ। ਜਦੋਂ ਸਬਜ਼ੀ ਸੜ ਜਾਂਦੀ ਹੈ ਤੇ ਗਾਲਾਂ ਸਮਾਨ ਵਾਲੇ ਨੂੰ ਨਾ ਕੱਢਿਆ ਕਰ, ਉਹ ਤੇਰੀ ਨਲੇਕੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਉਹ ਤੇਰੀ ਨਲੇਕੀ ਹੈ। ਜੇ ਤੁਸੀਂ ਐਦਾਂ ਕਹਿਣ ਲੱਗਣਾ ਹੈ ਵੀ ਦਾਤਾਂ ਦਿੰਦਾ ਹੈ, ਫਿਰ ਤੁਸੀਂ ਐਦਾਂ ਵੀ ਕਹੋਗੇ ਵੀ ਦਾਤਾਂ ਖੁੰਦਾ ਹੈ, ਦਾਤ ਲੈ ਗਿਆ, ਦਾਤ ਮਰ ਗਈ, ਦਾਤ ਖਤਮ ਹੋ ਗਈ। ਉਹ ਤੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ, ਉਹ ਸਾਰਾ ਸਿਸਟਮ ਬਣਾਇਆ ਹੋਇਆ ਉਹਨੇ। ਹੁਣ ਮੇਰੀ ਇੱਕ ਬੇਨਤੀ ਸੁਣਿਓ, ਬੱਚਾ ਪੈਦਾ ਕਰਨਾ ਇਹ ਮਾਂ ਪਿਓ ਦਾ ਫੈਸਲਾ ਹੈ, ਇਹ ਦੁਨੀਆ ਪੈਦਾ ਕਰਨੀ ਇਹ ਦੁਨੀਆ ਦਾ ਫੈਸਲਾ ਹੈ। ਪਾਪੂਲੇਸ਼ਨ ਘਟਾਤੀ, ਜਿਵੇਂ ਹੁਣ ਚਾਈਨਾ ਵਾਲਿਆਂ ਨੇ ਕੰਟਰੋਲ ਕੀਤਾ ਪਾਪੂਲੇਸ਼ਨ ਤੇ, ਉੱਥੇ ਇੱਕ ਇੱਕ ਬੱਚਾ ਹੀ ਹੈ ਬਹੁਤੇ ਲੋਕਾਂ ਦਾ, ਬਹੁਤ ਜ਼ਿਆਦਾ ਪਾਪੂਲੇਸ਼ਨ ਉਹਨਾਂ ਨੇ ਕੰਟਰੋਲ ਕਰ ਲਈ। ਇਸੇ ਤਰ੍ਹਾਂ ਹੌਲੀ ਹੌਲੀ ਭਾਰਤ ਦੇ ਵਿੱਚ ਵੀ ਪਾਪੂਲੇਸ਼ਨ ਕੰਟਰੋਲ ਕਰਨ ਵੱਲ ਕੋਸ਼ਿਸ਼ ਕਰਦੇ ਆ। ਚਲੋ ਬੱਚਾ ਪੈਦਾ ਕਰਨਾ ਮਾਂ ਪਿਓ ਦਾ ਫੈਸਲਾ ਹੈ, ਪਰ ਜਿਹੜੀ ਉਹ ਐਨਰਜੀ ਹੈ ਨਾ, ਉਹਦਾ ਡਾਇਰੈਕਟ ਸੰਬੰਧ ਪਰਮਾਤਮਾ ਨਾਲ ਹੈ। ਉਹਦੇ ਉੱਤੇ ਜਿਹੜਾ ਉਹਦਾ ਮਾਈਂਡ ਪੈਦਾ ਹੁੰਦਾ ਨਾ ਬੱਚੇ ਦਾ, ਉਹਦੇ ਤੇ ਸਾਡਾ ਵੱਸ ਨਹੀਂ। ਇਹ ਸਮਝਿਓ, ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਬੰਦਾ ਜਿਹੜਾ ਪੈਦਾ ਕੀਤਾ ਯੂਨੀਕ ਪੈਦਾ ਕੀਤਾ ਹੈ। ਸਾਡੇ ਮੇਰੀ ਦਾੜੀ ਦੇ ਵਾਲ ਵਰਗਾ ਵਾਲ ਹੋਰ ਨਹੀਂ ਪੈਦਾ ਕੀਤਾ, ਤੇਰੀ ਦਾੜੀ ਦੇ ਵਾਲ ਵਰਗਾ ਵਾਲ ਵੀ ਹੋਰ ਨਹੀਂ ਬਣਾਇਆ, ਉਹਦੇ ਵਰਗਾ ਦੂਜਾ ਨਹੀਂ ਬਣਾਇਆ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ ਰੱਬ ਨੇ, ਫਿੰਗਰ ਪ੍ਰਿੰਟ ਨੇ ਜਿਹੜੇ ਇਹਨਾਂ ਵਰਗੇ ਹੋਰ ਨਹੀਂ ਬਣਾਏ। ਹਰ ਬੰਦੇ ਦੇ ਅਲੱਗ ਅਲੱਗ ਫਿੰਗਰ ਪ੍ਰਿੰਟ ਹਨ, ਹਰ ਚੀਜ਼ ਯੂਨੀਕ ਹੈ ਤੇ ਡਾਇਰੈਕਟ ਪਰਮਾਤਮਾ ਨੇ ਇਹ ਘੜਿਆ ਹੈ, ਨਿਯਮਾਂ ਮੁਤਾਬਕ ਘੜਿਆ ਜਾਂਦਾ ਹੈ। ਉਹ ਜਿਹੜਾ ਬੰਦਾ ਰੱਬ ਨੇ ਪੈਦਾ ਕੀਤਾ ਹੈ ਉਹਨੂੰ ਪੈਦਾ ਕਰ ਸਕਦਾ ਹੈ, ਪਰ ਵੱਸ ਨਹੀਂ ਤੇਰਾ ਉਹਦੇ ਤੇ, ਉਹ ਤੈਨੂੰ ਪਿਓ ਮੰਨੇ, ਇਹ ਸਾਡੇ ਵੱਸ ਨਹੀਂ। ਬੱਚਾ ਪੈਦਾ ਕਰ ਲਿਆ ਤੂੰ ਉਹਨੂੰ ਪੁੱਤ ਮੰਨੀ ਚੱਲ, ਉਹ ਤੈਨੂੰ ਦਿਲੋਂ ਪਿਓ ਨਹੀਂ ਮੰਨਦਾ, ਕੀ ਕਰ ਸਕਦਾ। ਕਈ ਬੰਦੇ ਆਪਣੀ ਘਰ ਵਾਲੀ ਨੂੰ ਪਤਨੀ ਮੰਨਦੇ ਨੇ ਪਰ ਅਗਲੀ ਤੈਨੂੰ ਆਪਣਾ ਪਤੀ ਨਹੀਂ ਮੰਨਦੀ, ਲਾਈ ਦਾ ਸਾਰੀ ਜ਼ਿੰਦਗੀ ਜੋੜ ਫਿਰਦਾ ਰਹੇ, ਮੰਗਾਂ ਪੂਰੀਆਂ ਕਰਦਾ ਰਹੇ। ਕਈ ਪਤਨੀਆਂ ਆਪਣੇ ਪਤੀ ਨੂੰ ਪਤੀ ਮੰਨਦੀਆਂ ਪਰ ਕਈ ਪਤੀ ਆਪਣੀ ਪਤਨੀ ਨੂੰ ਨਹੀਂ ਮੰਨਦੇ। ਜੇ ਮੰਨਣਾ ਚਾਹੇਗਾ ਤਾਂ ਮੰਨੇਗਾ, ਧੱਕੇ ਨਾਲ ਨਾ ਪਤਨੀ ਮਨਾ ਸਕਦੀ ਹੈ, ਨਾ ਪਤੀ ਮਨਾ ਸਕਦਾ ਹੈ, ਨਾ ਤੁਹਾਡਾ ਪਿਓ ਮਨਾ ਸਕਦਾ ਹੈ ਵੀ ਮੈਨੂੰ ਦਿਲੋਂ ਪਿਆਰ ਕਿਉਂ ਨਹੀਂ ਕਰਦਾ। ਮੇਰੀ ਮਾਂ ਕਵੇ ਵੀ ਤੂੰ ਮੈਨੂੰ ਉਵੇਂ ਪਿਆਰ ਕਿਉਂ ਨਹੀਂ ਕਰਦਾ, ਪਰ ਉਹ ਮੇਰੇ ਤੇ ਡਿਪੈਂਡ ਕਰਦਾ ਹੈ। ਹਰ ਬੰਦਾ ਆਜ਼ਾਦ ਛੱਡਿਆ ਹੈ ਤੇ ਪਿਆਰਿਓ ਜਿਵੇਂ ਚਾਹੋ ਮਾਂ ਦੀ ਮਾਂ ਨੂੰ ਮੰਨੋ, ਚਾਹੇ ਨਾ ਮੰਨੋ, ਚਾਹੇ ਕਿਸੇ ਮਿੱਤਰ ਨੂੰ ਮੰਨੋ ਚਾਹੇ ਨਾ ਮੰਨੋ, ਚਾਹੇ ਪਤਨੀ ਨੂੰ ਮੰਨੋ ਚਾਹੇ ਨਾ ਮੰਨੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਸੇ ਤਰ੍ਹਾਂ ਚਾਹੇ ਗੁਰੂ ਦਾ ਸੱਚਾ ਗਿਆਨ ਮੰਨੋ ਚਾਹੇ ਨਾ ਮੰਨੋ ਇਹ ਸਭ ਤੇਰਾ ਤੇਰੇ ਤੇ ਹੈ ਤੇ ਜੇ ਨਹੀਂ ਮੰਨੇਗਾ ਇਹਦੀ ਜ਼ਿੰਮੇਵਾਰੀ ਤੇਰੀ ਹੈ ਵੀ ਨਹੀਂ ਮੰਨਿਆ ਕਲਾਸ ਵਿੱਚ ਪੜਾਇਆ ਇੱਕੋ ਜਿਹਾ ਜਾਂਦਾ ਹੈ ਪਰ ਇੱਕ ਬੱਚਾ 100 ਨੰਬਰ ਲੈ ਕੇ ਆਉਂਦਾ ਹੈ ਇੱਕ 0 ਇੱਕ 100 ਇੱਕ 0 ਫਰਕ ਕਿੰਨਾ ਪੜਾਇਆ ਇੱਕੋ ਜਿਹਾ ਗਿਆ ਹੈ ਪਰ ਇੱਕ ਗਿਆਨ ਲੈ ਰਿਹਾ ਇੱਕ ਗਿਆਨ ਨਹੀਂ ਲੈ ਰਿਹਾ ਇੱਕ ਨਹੀਂ ਸਮਝ ਰਿਹਾ ਤਾਂ ਕਰਕੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਲੋ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬਚਨ ਪੜੋ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਨਹੀਂ ਸਮਝਾਇਆ ਜਾ ਸਕਦਾ ਗੁਰੂ ਅਮਰਦਾਸ ਦਾ ਬਚਨ ਹੈ ਧਿਆਨ ਨਾਲ ਸੁਣਿਓ ਸਿੰਘੋ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਮਨਮੁਖ ਨੂੰ ਨਹੀਂ ਸਮਝਾ ਸਕਦੇ ਤੁਸੀਂ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਅਗਲਾ ਗਿਆਨ ਨਹੀਂ ਲੈਣਾ ਚਾਹੁੰਦਾ ਤੂੰ ਕੀ ਚੀਜ਼ ਹੈ ਰੱਬ ਖੰਭ ਸਾਹਮਣੇ ਖੜ ਜੇ ਆ ਕੇ ਨਹੀਂ ਮੰਨਦਾ ਆਜ਼ਾਦ ਹੈ ਆਜ਼ਾਦ ਹਸਤੀ ਹੈ ਬੰਦਾ ਵਸ ਨਹੀਂ ਅਗਲਾ ਜੇ ਚਾਹਵੇ ਤਾਂ ਲੈ ਇਹ ਪੱਕਾ ਦਿਮਾਗ ਚ ਰੱਖੇ ਆਹ ਤੇ ਗੱਲਾਂ ਕਰਦੇ ਆ ਆਪਾਂ ਸਾਰੇ ਵੀ ਸਿਰ ਤੇ ਹੱਥ ਰੱਖਤਾ ਉਹ ਬਦਲੀ ਗਿਆ ਉਹਦਾ ਦਿਮਾਗ ਹੀ ਚੇਂਜ ਹੋ ਗਿਆ ਏਦਾਂ ਨਹੀਂ ਬਣਦੀ ਗੱਲ ਏਦਾਂ ਨਹੀਂ ਅਗਲਾ ਬਦਲਣਾ ਚਾਹੇਗਾ ਫਿਰ ਸਿਰ ਤੇ ਹੱਥ ਰੱਖ ਕੇ ਵੀ ਬਦਲ ਜੂ ਬਦਲਣਾ ਚਾਹੇਗਾ ਦੋ ਗੱਲਾਂ ਨਾਲ ਹੀ ਬਦਲ ਜੂ ਅਗਲਾ ਬਦਲਣਾ ਚਾਹੇਗਾ ਫਿਰ ਭਾਵੇਂ ਇੱਕ ਮਿੰਟ ਐ ਇਸ਼ਾਰਾ ਹੀ ਕਰੋ ਇਸ਼ਾਰਾ ਹੀ ਜੇ ਬਦਲਣਾ ਚਾਹਿਆ ਨਾ ਅਗਲੇ ਨੇ ਮੈਂ ਕਹਿੰਦਾ 2 ਘੰਟੇ ਪ੍ਰਚਾਰ ਦੀ ਗੱਲ ਕਰਨਾ ਹੈ ਮੇਰੇ ਵਰਗਾ ਐ ਕਰਦੇ ਵੀ ਆ ਵੇਖ ਆ ਪੱਕ ਗੱਡੀ 'ਚ ਬੈਠਾ ਜੇ ਮੈਂ ਕਹਿੰਦਾ ਆ ਪੱਕ ਵੀ ਬੰਨਿਆ ਕਰ ਬੋਲਿਆ ਕੁਛ ਨਹੀਂ ਜੇ ਉਹਨੇ ਸੰਮੰਨਣੀ ਹੋਈ ਐਂ ਮੰਨਣੀ ਐ ਹੱਥ ਲਾ ਦਾ ਦਾੜੀ ਕੰਨੀ ਵੀ ਰੱਖਣਾ ਯਾਰ ਆਪ ਸੁਣੀ ਨਹੀਂ ਆਵਾਜ਼ ਮੇਰੀ ਪਰ ਜੇ ਉਹਨੇ ਬਦਲਣਾ ਹੋਇਆ ਇੰਨੇ ਨਾਲ ਹੀ ਬਦਲ ਯਾਰ ਮੈਨੂੰ ਇਸ਼ਾਰਾ ਕਰਿਆ ਸੀ ਮੈਂ ਮੰਨਣੀ ਉਹ ਉਹਦੇ ਤੇ ਡਿਪੈਂਡ ਕਰਦਾ ਇਸ ਕਰਕੇ ਜ਼ੋਰ ਜਿੰਨਾ ਲੱਗਣਾ ਹੈ ਮੰਨਣ ਵਾਲੇ ਦਾ ਲੱਗਣਾ ਜਿਹੜੀ ਕੁਰਬਾਨੀ ਹੈ ਉਹ ਵੀ ਮੰਨਣ ਵਾਲੇ ਦੀ ਹੈ ਸਤਿਗੁਰੂ ਦੇ ਬਚਨਾਂ ਨੂੰ ਮੰਨਣ ਦੀ ਜਿਹੜੀ ਘਾਲਣਾ ਘਾਲਣੀ ਪਊ ਉਹ ਬੰਦੇ ਨੂੰ ਘਾਲਣੀ ਪਊ ਸਾਨੂੰ ਘਾਲਣੀ ਪਊ ਆ ਸ਼ਬਦ ਸੁਣੋ ਫਿਰ ਆਪਾਂ ਇਤਿਹਾਸ ਸ਼ੁਰੂ ਕਰਦੇ ਸੁਣੋ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਦੋਂ ਸਮਝਾਇਆ ਜਾਂਦਾ ਜੇ ਚਾਹੁੰਦੇ ਹੋ ਤੁਸੀਂ ਵੀ ਮਨਮੁਖ ਨੂੰ ਸਮਝਾ ਲਾਂਗੇ ਨਾ ਨਹੀਂ ਸਮਝਾ ਸਕਦੇ ਅੱਗੇ ਮਨਮੁਖ ਰਲਾਇਆ ਨਾ ਰਲੈ ਪਏ ਕਿਰਤ ਫਿਰਾਏ ਰਲਾ ਲਓ ਜਿੰਨਾ ਮਰਜ਼ੀ ਉਹਨੇ ਨਹੀਂ ਰਲਣਾ ਹੋ ਸਕਦਾ ਤੇਰੇ ਕਹਿਣ ਤੇ ਚੋਲਾ ਗਾਤਰਾ ਪਾ ਕੇ ਵੀ ਆ ਜੇ ਰਲ ਵੀ ਜਾਵੇ ਵੀ ਲੈ ਰਲ ਗਏ ਤੁਹਾਡੇ ਨਾਲ ਐ ਨਹੀਂ ਰਲਦੇ ਮਨ ਨਹੀਂ ਮਿਲਦਾ ਹੁੰਦਾ ਉਹਦਾ ਦਿਲੋਂ ਨਹੀਂ ਉਹ ਇਸ ਪਾਸੇ ਆਉਂਦਾ ਬਦਲਣਾ ਨਹੀਂ ਚਾਹੁੰਦਾ ਹਾਂਜੀ ਲੇਵ ਧਾਤ ਦੋਏ ਰਹਾ ਹੈ ਹੁਕਮੀ ਕਰ ਕਮਾਏ ਅਸਲ ਵਿੱਚ ਲੇਵ ਤੇ ਧਾਤ ਦੋ ਰਾਹ ਆਇਆ ਇੱਕ ਤੇ ਹੈ ਮਾਇਆ ਇੱਕ ਰੱਬ ਨਾਲ ਪਿਆਰ ਇਹ ਦੋ ਰਾਹ ਨੇ ਜਿਹੜਾ ਮਰਜ਼ੀ ਲੈ ਲਵੇ ਇਹ ਬੰਦੇ ਦੀ ਆਪਣੀ ਮਰਜ਼ੀ ਹੈ ਹਾਂਜੀ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਪਾਸੇ ਤੇ ਕੋਈ ਗੁਰੂ ਵਾਲੇ ਪਾਸੇ ਲੱਗ ਕੇ ਆਪਣਾ ਮਨ ਮਾਰ ਕੇ ਆਪਣੀ ਮਿਹਨਤ ਕਰਕੇ ਆਪਣਾ ਮਨ ਮਾਰ ਕੇ ਆਪਣੇ ਆਪ ਨੂੰ ਬਦਲ ਕੇ ਆਪਣੇ ਆਪ ਨਾਲ ਲੜ ਕੇ ਗੁਰੂ ਦੀ ਕਸਵੱਟੀ ਉੱਤੇ ਆਪਣੇ ਆਪ ਨੂੰ ਖਿਲਾਰ ਕੇ ਇਸ ਪਾਸੇ ਆਉਂਦੇ ਇਹ ਉਹਦੀ ਆਪਣੀ ਮਿਹਨਤ ਹੈ ਉਹਦੀ ਹਿੰਮਤ ਹੈ ਵੀ ਅੱਜ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੇ ਜਦੋਂ ਲੰਘਦਾ ਹੈ ਤੇ ਸਾਰੀ ਜ਼ਿੰਦਗੀ ਪੀਤੀ ਆ ਉਹਨੇ ਪਰ ਪਰਾਂ ਨੂੰ ਮੂੰਹ ਕਰਕੇ ਲੰਘ ਜਾਂਦਾ ਇਹਦੀ ਆਪਣੀ ਹਿੰਮਤ ਹੈ ਇਹ ਦਲੇਰ ਇੱਥੇ ਹੈ ਸੂਰਮਾ ਸ਼ਾਮ ਨੂੰ ਸਾਰੇ ਯਾਰ ਬੇਲੀ ਫੋਨ ਕਰਦੇ ਆ ਠੰਡ ਜੀ ਹੈ ਯਾਰ ਆ ਜਾ ਕਹਿੰਦਾ ਨਾ ਯਾਰ ਬਹਿ ਨਹੀਂ ਆਉਂਦਾ ਇਹ ਇਹਦੀ ਆਪਣੀ ਦਲੇਰੀ ਹੈ ਇਹਦਾ ਕ੍ਰੈਡਿਟ ਵੀ ਇਹਨੂੰ ਦਿਓ ਤੇ ਜੇ ਵਿਗੜੇਗਾ ਫਿਰ ਗਲਤੀ ਵੀ ਇਹਦੀ ਹੈ ਜ਼ਿੰਮੇਵਾਰੀ ਵੀ ਗਲਤ ਜ਼ਿੰਦਗੀ ਬਰਬਾਦ ਕਰਨ ਦੀ ਜ਼ਿੰਮੇਵਾਰੀ ਵੀ ਇਸੇ ਦੀ ਆਪਣੀ ਹੈ ਤੇ ਜੇ ਸੁਧਾਰਿਆ ਤੇ ਇਹਦਾ ਕ੍ਰੈਡਿਟ ਵੀ ਇਹਨੂੰ ਮਿਲੇਗਾ ਜ਼ਿੰਮੇਵਾਰੀ ਵੀ ਲਏਗਾ ਫਿਰ ਜੇ ਗਲਤ ਹੋਏਗਾ ਜੀਵਨ ਤੇ ਜੇ ਸੁਧਰਿਆ ਇਹਦਾ ਕ੍ਰੈਡਿਟ ਵੀ ਇਹਨੂੰ ਹੀ ਦੇਣਾ ਅੱਗੇ ਸੁਣੋ मन ही नाल झगड़ा मन ही नाल साथ मन ही मंज समाए ता करके भाई फिर जेड़ा है ज्ञान है ਜਦੋਂ ਲੋਕਾਂ ਨੇ ਸਮਝਣਾ ਹੀ ਨਹੀਂ ਫਿਰ ਗਿਆਨ ਹੈ ਕਾਹਦੇ ਲਈ ਹੈ ਇਹ ਗਿਆਨ ਆਪਣੇ ਆਪ ਲਈ ਹੁੰਦਾ ਹੈ ਗਿਆਨ ਲੋਕਾਂ ਲਈ ਨਹੀਂ ਹੁੰਦਾ ਇਹ ਆਪਣੇ ਮਨ ਨਾਲ ਹੀ ਅਸੀਂ ਝਗੜਾ ਕਰਨਾ ਹੈ ਮਨ ਨੂੰ ਹੀ ਪੰਚਾਇਤ ਵਿੱਚ ਖੜਾ ਕਰਨਾ ਹੈ ਆਪਣੇ ਮਨ ਨਾਲ ਮਨ ਨੂੰ ਹੀ ਕਟਹਿਰੇ 'ਚ ਖੜਾ ਕਰਨਾ ਹੈ ਤੇ ਆਪਣੇ ਮਨ ਦੇ ਵਿੱਚ ਹੀ ਜਿਹੜੇ ਚੰਗੇ ਵਿਚਾਰ ਨੇ ਉਹਦੇ ਵਿੱਚ ਸਮਾ ਜਾਣਾ ਹੈ ਆਪਣੀ ਮਾੜੀ ਸੋਚ ਖਤਮ ਕਰਨੀ ਹੈ ਹਾਂਜੀ मन जो इच्छे सोल है सच्चे शब्द सो पाए बस तमाम इच्छावां ही पूरियां हो जांदियां जे शब्द नूं मन लवे मनो इस पासे तुर पवे अगे सुणियो एक मिंट अमृत नाम सद पुंचिए गुरमुख कार कमाए सच नूं सारी जिंदगी छकदे रहिए भाव पुंचिए खाइए मन लेंदा रवे प्राप्त करता रवे सच सुनदा रवे समझदा रवे फिर गल बनदी है अगे वेण मने जे होर नाल लुजणा ना वेण मने मन तो बिना लोकां नाल ना लड़दा फिर दस दे पर लड़ अपने आप वेण मने जे होरी नाल लुजणा ਜਾਸੀ ਜਨਮ ਗਵਾਏ ਆ ਗੱਲ ਚੇਤਾ ਰੱਖਿਓ ਸਿੰਘੋ ਜਿੰਨੇ ਤੁਸੀਂ ਲੋਕਾਂ ਨਾਲ ਨਹੀਂ ਕੀ ਲੜਨ ਲੱਗ ਪੈਂਦੇ ਵੀ ਇਹ ਨਹੀਂ ਬਦਲਦਾ ਇਹ ਚੇਂਜ ਨਹੀਂ ਹੁੰਦਾ ਇਹ ਗੱਲ ਹੀ ਨਹੀਂ ਸੁਣਦਾ ਸਾਡੀ ਇਸ ਮਨ ਦਾ ਕਿਉਂ ਨਹੀਂ ਕਹਿੰਦੇ ਇਦਾਂ ਨਹੀਂ ਹੋਣਾ ਤੂੰ ਜਿਹੜਾ ਲੜਦਾ ਹੈ ਅਗਲੇ ਨੂੰ ਦੱਸ ਦੇ ਇੱਕ ਵਾਰ ਵੀ ਸ਼ਰਾਬ ਮਾੜੀ ਹੈ ਪਰ ਲੜਨਾ ਤੈਨੂੰ ਆਪਣੇ ਆਪ ਨਾਲ ਚਾਹੀਦਾ ਹੈ ਇੱਕ ਵਾਰੀ ਦੱਸ ਦੇ ਵੀ ਆਹ ਗੱਲ ਗਲਤ ਹੈ ਤੇ ਜੇ ਬੰਦਾ ਆਪਣੇ ਆਪ ਨਾਲ ਨਹੀਂ ਲੜਦਾ ਆਪਣੇ ਆਪ ਨੂੰ ਸਮਝੋ ਫਿਰ ਐ ਕਰੋ ਨਾ ਵੇਖੋ ਪਿਆਰਿਓ ਜਦੋਂ ਸਾਨੂੰ ਪਤਾ ਵੀ ਦੁਨੀਆ ਨਹੀਂ ਬਦਲਦੀ ਫਿਰ ਆਪਾਂ ਵੇਖੀਏ ਵੀ ਅਸੀਂ ਹੁਣ ਇਹਦੇ ਨਾਲ ਇਸ ਟਾਈਪ ਦੇ ਬੰਦੇ ਨਾਲ ਡੀਲ ਕਿੱਦਾਂ ਕਰੀਏ ਅਸੀਂ ਇਹ ਅਸੀਂ ਹੁਣ ਜੇ ਲੋਕ ਤੇ ਨਹੀਂ ਬਦਲਦੇ ਇੰਨੇ ਕੁ ਸਮਝਦੇ ਨੇ ਇੰਨੇ ਕੁ ਨਹੀਂ ਸਮਝਦੇ ਗਿਆਨ ਸਾਡੇ ਆਪਣੇ ਆਪ ਲਈ ਹੈ ਅਸੀਂ ਵੇਖਣਾ ਵੀ ਹੁਣ ਇੱਥੇ ਵਰਤਣਾ ਕਿੱਦਾਂ ਜਦੋਂ ਵੇਖੋ ਸੁਣੋ ਬਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਕਿਹਾ ਪ੍ਰਿਥੀ ਚੰਦ ਬੰਦਾ ਬਣ ਜਾ ਭਾਈ ਨਹੀਂ ਬਣਿਆ ਫਿਰ ਵੀ ਕਿਹਾ ਹੋਣਾ ਬੰਦਾ ਬਣ ਜਾ ਭਾਈ ਪੁੱਤ ਹੈ ਮੇਰਾ ਸਿਆਣਾ ਬਣ ਜਾ ਨਹੀਂ ਬਣਿਆ ਫਿਰ ਕਿਹਾ ਹੋਣਾ ਸਿਆਣਾ ਬਣ ਜਾ ਨਹੀਂ ਬਣਿਆ ਫਿਰ ਕਹਿੰਦੇ ਛੱਡੋ ਪਰੇ ਫਿਰ ਛੱਡੋ ਪਰੇ ਇਹਦੇ ਨਾਲ ਹੁਣ ਡੀਲ ਕਿੱਦਾਂ ਕਰੀਏ ਚੱਲ ਪਰੇ ਅਰਜਨ ਦੇਵ ਵੀ ਮੇਰਾ ਆਖੋ ਸਤਨਾਮ ਛੱਡ ਪਰੇ ਹੁਣ ਤੇਰੇ ਤੇ ਜ਼ੋਰ ਕਿਉਂ ਲਾਈਏ ਜਿਹੜਾ ਬੰਦਾ ਨਹੀਂ ਸੁਧਰਦਾ ਅਸੀਂ ਆਪਣੇ ਆਪ ਨੂੰ ਸਮਝਾ ਕੇ ਅਸੀਂ ਵੇਖੀਏ ਵੀ ਹੁਣ ਅਸੀਂ ਇਹਦੇ ਨਾਲ ਵਰਤਣਾ ਕਿੱਦਾਂ ਸਾਡੀ ਯੋਗਤਾ ਇਹੀ ਹੈ ਵੀ ਅਸੀਂ ਅਗਲੇ ਨਾਲ ਵਰਤਣਾ ਸਿੱਖੀਏ ਹਾਲਾਤ ਮਾਤਾ ਜੀ ਨੇ ਇਦਾਂ ਵੇਖਿਓ ਮਾਤਾ ਜੀ ਨੇ ਕਿਹਾ ਹੋਣਾ ਵੀ ਗੰਗੂ ਸਿਆਣਾ ਬਣ ਜਾ ਨਹੀਂ ਬਣਿਆ ਫਿਰ ਕੀ ਕੀਤਾ ਹੋਣਾ ਵੀ ਹਾਲਾਤ ਹੁਣ ਇਦਾਂ ਦੇ ਆ ਗਏ ਵੀ ਚਲੋ ਹੁਣ ਆਪਣੇ ਆਪ ਨੂੰ ਹੀ ਸਮਝਾ ਲਈਏ ਤੇ ਸਾਹਿਬਜ਼ਾਦਿਆਂ ਨੂੰ ਤਿਆਰ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਤਿਆਰ ਕਰੀਏ ਜੇ ਮੇਰਾ ਪਿਓ ਨਹੀਂ ਸੁਧਰਦਾ ਤੇ ਮੈਂ ਹੁਣ ਪਿਓ ਨਾਲ ਡੀਲ ਕਿੱਦਾਂ ਕਰਾਂ ਮੇਰਾ ਗਿਆਨ ਮੇਰੇ ਕੰਮ ਆਉਣਾ ਚਾਹੀਦਾ ਮੇਰਾ ਭਰਾ ਨਹੀਂ ਸਮਝਦਾ ਮੇਰੇ ਰਿਸ਼ਤੇਦਾਰ ਨਹੀਂ ਸਮਝਦੇ ਉੱਥੇ ਬਸ ਤੁਸੀਂ ਉੱਥੇ ਫਿਰ ਉਹ ਗਿਆਨ ਨੂੰ ਵਰਤਣਾ ਆਪਣੇ ਆਪ ਨੂੰ ਆ ਪੰਕਤੀ ਦੁਬਾਰਾ ਸੁਣੋ ਵਿਣ ਮਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਹਮੇਸ਼ਾ ਆਪਣੇ ਆਪ ਨਾਲ ਲੜਦਾ ਰਹੀਂ ਆਪਣੇ ਮਨ ਨਾਲ ਗੱਲਾਂ ਕਰੀਂ ਆਪਣੇ ਆਪ ਨੂੰ ਸਟਰੋਂਗ ਕਰੀਂ ਦੂਜੇ ਨੂੰ ਜਾਣਕਾਰੀ ਦੇ ਜੇ ਲੋਕਾਂ ਨਾਲ ਲੜਦਾ ਫਿਰੇਗਾ ਜਨਮ ਬੇਅਰਥ ਲੰਘਾ ਲਏਗਾ ਆਪਣੇ ਆਪ ਨੂੰ ਚੈੱਕ ਕਰਦਾ ਰਹੀਂ ਬਸ ਦੂਜੇ ਨੂੰ ਜਾਣਕਾਰੀ ਦੇ ਕੋਈ ਤੁਰਦਾ ਤੇਰੇ ਨਾਲ ਠੀਕ ਹੈ ਪਰ ਤੂੰ ਵੇਖ ਫਿਰ ਤੂੰ ਕਿੱਦਾਂ ਤੁਰਦਾ ਹਾਂਜੀ ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਮਨਮੁਖ ਜਿਹੜੇ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਆਪਣੀ ਹਾਰ ਕੇ ਚਲੇ ਜਾਂਦੇ ਆ ਝੂਠ ਹੀ ਉਹਨਾਂ ਦੇ ਪੱਲੇ ਹੁੰਦਾ ਝੂਠੇ ਜੇ ਬਣ ਕੇ ਸਾਰੀ ਜ਼ਿੰਦਗੀ ਕੱਢ ਲੈਂਦੇ ਆ ਨਹੀਂ ਇਸ ਰਾਹ ਤੇ ਤੁਰਨਾ ਚਾਹੁੰਦੇ ਨਹੀਂ ਬਦਲਣਾ ਚਾਹੁੰਦੇ ਉਹ ਜ਼ਿੰਦਗੀ ਸਾਰੀ ਇਦਾਂ ਲਗਾ ਦਿੰਦੇ ਹਾਂਜੀ ਗੁਰ ਪ੍ਰਸਾਦੀ ਮਨ ਪੂਜਣੈ ਹਰ ਸੇਤੀ ਨਿਭਲਾਏ। ਗੁਰੂ ਦੀ ਕਿਰਪਾ ਨਾਲ ਮਨ ਜਿੱਤਿਆ ਜਾਂਦਾ ਹੈ, ਇਹਨੂੰ ਜਿੱਤਣ ਵਾਲੇ ਸੂਰਮੇ ਗਿਣੇ ਜਾਂਦੇ ਹਨ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ। ਲਾਸਟ ਪੰਕਤੀ ਸੁਣ। ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ। ਬਸ ਜਿਹੜੇ ਗੁਰਮੁਖ ਨੇ ਉਹ ਸੱਚ ਕਮਾਉਂਦੇ ਆ ਆਪਣੀ ਜ਼ਿੰਦਗੀ ਵਿੱਚ, ਸੱਚ ਸੁਣਦੇ ਆ, ਉਹ ਸੱਚ ਤੇ ਤੁਰਨ ਵਾਸਤੇ ਜਿਹੜੀ ਘਾਲਣਾ ਘਾਲਣੀ ਪੈਂਦੀ ਹੈ ਉਹ ਆਪ ਘਾਲਦੇ ਆ। ਬਸ ਸਾਰੀ ਦੀ ਸਾਰੀ ਮਿਹਨਤ ਸਾਨੂੰ ਕਰਨੀ ਪੈਣੀ ਹੈ। ਆ ਇੱਥੇ ਸਟੇਜ ਉੱਤੇ ਤੇ ਬਸ ਦੱਸਿਆ ਜਾਣਾ, ਬਾਕੀ ਸਾਰਾ ਜ਼ੋਰ ਤੁਹਾਡਾ ਲੱਗਣਾ ਆਪਣਾ। ਉਹਦੇ ਲਈ ਤਿਆਰ ਹੋਵੋ। ਕਿੰਨੇ ਕੁ ਸੂਰਮੇ ਆ ਅਸੀਂ, ਕਿੰਨਾ ਕੁ ਬਦਲ ਸਕਦੇ ਹਾਂ ਆਪਣੇ ਆਪ ਨੂੰ, ਇਹ ਬਸ ਤੇਰੀ ਹਿੰਮਤ ਹੈ ਭਾਈ। ਆਪਣਾ ਗੰਦਮੰਦ ਸਾਨੂੰ ਆਪਣੇ ਅੰਦਰੋਂ ਆਪ ਕੱਢਣਾ ਪੈਣਾ ਹੈ। ਇਹ ਬਾਹਰੋਂ ਨਹੀਂ ਨਿਕਲ ਜਾਂਦਾ। ਵੀ ਏਦਾਂ ਜੇ ਕਹੀਏ ਨਾ ਵੀ ਐਂ ਨਿਕਲ ਜੂ, ਇਹ ਨਹੀਂ ਨਿਕਲਦਾ। ਆਪਣੇ ਆਪ ਨੂੰ ਆਪ ਬਦਲਣਾ ਪੈਣਾ, ਇਹਦੀ ਲੋੜ ਹੈ। ਤੇ ਇਹ ਹੈ ਔਖਾ, ਸੱਚ ਇਹ ਹੈ, ਹੈ ਕੰਮ ਔਖਾ। ਮਨ ਨੂੰ ਜਿੱਤਣਾ, ਇਹਦੇ ਤੇ ਕਾਬੂ ਪਾਉਣਾ, ਇਹ ਬਹੁਤੀ ਸੌਖੀ ਖੇਡ ਨਹੀਂ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀ। ਆਪਣੇ ਆਪ ਨੂੰ ਜਿੱਤਣਾ ਪੈਣਾ ਭਾਈ। ਤੇਰੀ ਲੜਾਈ ਤੇਰੇ ਆਪਣੇ ਆਪ ਨਾਲ ਹੈ, ਤੇਰਾ ਝਗੜਾ ਤੇਰੇ ਨਾਲ ਹੈ। ਕਚਹਿਰੀ 'ਚ ਖੜਾ ਆਪਣੇ ਆਪ ਨੇ ਮਨ ਨੂੰ ਤੈਨੂੰ ਕਰਨਾ ਪੈਣਾ ਹੈ। ਬਾਹਰੋਂ ਗਿਆਨ ਨਹੀਂ ਦਿੱਤਾ ਜਾ ਸਕਦਾ, ਗਿਆਨ ਲੈਣਾ ਪੈਣਾ ਹੈ। ਉਹ ਆਪ ਬਦਲਣਾ ਪੈਣਾ ਹੈ। ਕੋਈ ਕਿਸੇ ਨੂੰ ਬਦਲ ਨਹੀਂ ਸਕਦਾ, ਕੋਈ ਕਿਸੇ ਦੀ ਸ਼ਰਾਬ ਨਹੀਂ ਛੁਡਾ ਸਕਦਾ। ਇਹ ਭੁਲੇਖਾ ਹੈ ਵੀ ਕੋਈ ਛੁਡਾ ਦੂ, ਨਹੀਂ ਛੁਡਾ ਸਕਦਾ। ਨਸ਼ਾ ਛਡਾਊ ਕੈਂਪਾਂ ਵਿੱਚ ਉਹੀ ਬੱਚੇ ਬਦਲਣਗੇ ਜਿਹੜੇ ਬਦਲਣਾ। ਬੋਲੋ ਪਿਆਰਿਓ, ਜਿਹੜੇ ਬਦਲਣਾ, ਨਹੀਂ ਤੇ ਰੱਖੀ ਰੱਖੋ, 6 ਮਹੀਨਿਆਂ ਬਾਅਦ ਫਿਰ ਲੈ ਆਇਓ, ਫਿਰ ਲੱਗ ਜੂ ਖਾਣ। ਸਾਲ ਬਾਅਦ ਫਿਰ ਲੈ ਆਇਓ, ਫਿਰ ਲੱਗ ਜੂ। ਕੀ ਕਰ ਲੈਣਗੇ ਨਸ਼ਾ ਛਡਾਊ ਕੈਂਪਾਂ ਵਾਲੇ ਜੇ ਅਗਲਾ ਛੱਡਣਾ ਨਹੀਂ ਚਾਹੁੰਦਾ? ਵਾ ਉਹਨਾਂ ਦਾ ਨਸ਼ਾ ਛਡਾ ਸਕਦੇ ਹੈ ਜਿਹੜੇ ਛੱਡਣਾ ਚਾਹੁੰਦੇ ਹੈ। ਇਸੇ ਤਰ੍ਹਾਂ ਮੈਂ ਅੰਮ੍ਰਿਤ ਬੇਨਤੀਆਂ ਕਰ ਕਰਕੇ ਉਹਨਾਂ ਨੂੰ ਛਡਾ ਸਕਦਾ ਜਿਹੜੇ ਛੱਡਣਾ ਚਾਹੁੰਦੇ ਹੈ। ਇਹ ਵੱਡਾ ਭੁਲੇਖਾ ਹੈ ਮੇਰੇ ਵਰਗੇ ਦਾ ਵੀ ਅਸੀਂ ਬਦਲ ਦਿਆਂਗੇ। ਕੋਈ ਬੰਦਾ ਦੂਜੇ ਨੂੰ ਬਦਲ ਹੀ ਨਹੀਂ ਸਕਦਾ। ਜੇ ਮਾਂ ਦਾ ਢਿੱਡ ਦਾ ਜੰਮਿਆ ਮਾਂ ਨੂੰ ਕਹਿੰਦਾ ਵੀ ਤੂੰ ਮੇਰੀ ਮਾਂ ਨਹੀਂ, ਮਾਂ ਉਹਦੇ ਅੰਦਰ ਘੋਟ ਕੇ ਇਹ ਚੀਜ਼ ਪਾ ਨਹੀਂ ਸਕਦੀ ਕਿ ਮੇਰੇ ਨਾਲ ਪਿਆਰ ਕਰ, ਮੈਂ ਤੇਰੀ ਮਾਂ। ਉਹ ਨਹੀਂ ਕਰਦਾ, ਉਹ ਕਹਿੰਦਾ ਮੇਰੀ ਮਰਜ਼ੀ ਨਾਲ ਵਿਆਹ ਨਹੀਂ ਕਰਦੇ ਤੁਸੀਂ, ਮੇਰੇ ਲਈ ਤੇ ਤੁਸੀਂ ਸਭ ਖਤਮ ਹੋ। ਮੇਰੀ ਮਾਂ ਵੀ ਮੇਰੇ ਲਈ ਮਰ ਗਈ, ਮੇਰਾ ਪਿਓ ਵੀ ਮੇਰੇ ਲਈ ਮਰ ਗਿਆ, ਮੈਂ ਕਹਿੰਦਾ ਮੇਰਾ ਉੱਥੇ ਵਿਆਹ ਕਰੋ, ਤੁਸੀਂ ਕਰਦੇ ਨਹੀਂ। ਹੁਣ ਮਾਂ ਭਾਵੇਂ ਘੋਟ ਕੇ ਕੀ ਪਾਵੇਗੀ ਉਹਦੇ, ਜਿਹਨੇ ਆਪਣੇ ਖੂਨ ਨਾਲ ਦੁੱਧ ਨਾਲ ਉਹਨੂੰ ਪਾਲਿਆ। ਜਦੋਂ ਉਹ ਮਾਂ ਸਾਹਮਣੇ ਖੜੀ, ਅਗਲਾ ਨਹੀਂ ਮਾਂ ਮੰਨਦਾ, ਸਾਡੇ ਵਰਗਿਆਂ ਨੂੰ ਅਗਲਾ ਕਿਵੇਂ ਮੰਨ ਲੂ? ਆਖੋ ਸਤਨਾਮ। ਇਹਦੇ ਤੇ ਦਾਵਾ ਨਹੀਂ ਸਾਡਾ, ਐਨਰਜੀ ਹੈ ਨਾ ਜਿਹੜੀ, ਇਹ ਬੰਦਾ ਜਿਹੜਾ ਹੈ ਇਹ ਸਿੱਧਾ ਜਿਹੜਾ ਆਜ਼ਾਦ ਹੈ। ਰੱਬ ਨੇ ਨਾ ਇਹ ਚੀਜ਼ ਕਿਸੇ ਦੇ ਹੱਥ ਨਹੀਂ ਦਿੱਤੀ, ਇਹ ਤੇਰਾ ਦਿਮਾਗ ਤੇਰੇ ਹੱਥ ਵਿੱਚ ਹੈ, ਹੋਰ ਇਹਦੇ ਤੇ ਜ਼ੋਰ ਨਹੀਂ ਚੱਲਦਾ। ਜਿਹਨੂੰ ਮਰਜ਼ੀ ਅੰਦਰ ਆਉਣ ਦੇ ਤੇ ਜਿਹਨੂੰ ਮਰਜ਼ੀ ਅੰਦਰ ਨਾ ਆਉਣ ਦੇ। ਆਪਣੇ ਦਿਲ ਦੇ, ਆਪਣੇ ਮਾਈਂਡ ਦੇ ਦਰਵਾਜ਼ੇ ਭਾਵੇਂ ਮਾਂ ਲਈ ਬੰਦ ਕਰ ਦੇ, ਭਾਵੇਂ ਮਾਂ ਲਈ ਬੰਦ ਕਰ ਦੇ, ਭਾਵੇਂ ਪਤਲੀ ਲਈ ਬੰਦ ਕਰ ਦੇ, ਜੇ ਖੋਲਣੇ ਹੋਏ ਭਾਵੇਂ ਸਾਰੀ ਦੁਨੀਆ ਲਈ ਖੋਲ ਲੈ। ਇਹ ਤੇਰੇ ਤੇ ਡਿਪੈਂਡ ਕਰਦਾ ਕਿਹਨੂੰ ਆਪਣੇ ਅੰਦਰ ਦਾ ਬਾਰ ਖੋਲਣਾ ਤੇ ਕਿਹਨੂੰ ਨਹੀਂ ਖੋਲਣਾ, ਇਹ ਤੇਰੀ ਮਰਜ਼ੀ ਹੈ। ਮੇਰਾ ਖਿਆਲ ਇਹ ਗੱਲ ਸਮਝ ਚ ਆਈ ਕਾਫੀ ਵੀ ਆਪਣੇ ਆਪ ਇਹ ਆਜ਼ਾਦ ਹੈ ਬੰਦਾ। ਇਹ ਬਿਲਕੁਲ ਇਹਦੇ ਵਿੱਚ ਤੁਹਾਡਾ ਮੇਰੀ ਜ਼ਿੰਦਗੀ ਵਿੱਚ ਕੋਈ ਅਸਰ ਨਹੀਂ ਤੇ ਮੇਰਾ ਤੁਹਾਡੀ ਜ਼ਿੰਦਗੀ 'ਚ ਕੋਈ ਅਸਰ ਨਹੀਂ। ਬਸ ਉਹੀ ਬੰਦਾ ਜਿਹੜਾ ਥਾਂ ਦੇਣੀ ਚਾਹੁੰਦਾ ਹੈ ਉਹ ਥਾਂ ਦਿਓ। ਹੁਣ ਇੱਥੇ ਜੇ ਹੁਣ ਤੁਸੀਂ ਕਹਿੰਦੇ ਹੋ, ਇੱਥੇ ਆਪਾਂ ਕਈ ਵਾਰੀ ਬੈਠੇ ਹੋਏ ਵੀ ਕੀਰਤਨ ਦਾ ਬੜਾ ਆਨੰਦ ਆਉਂਦਾ, ਕਈ ਵਾਰੀ ਕਹਿੰਦੇ ਨੀ ਬੜਾ ਆਨੰਦ ਆਇਆ ਜੀ, ਸ਼ਬਦ ਪੜਿਆ ਨਾ ਮਨ ਲੱਗ ਗਿਆ, ਨਾ ਨਾ ਉਹਨਾਂ ਦਾ ਲੱਗਦਾ ਜਿਹੜੇ ਲਾਉਣਾ ਚਾਹੁੰਦੇ ਆ। ਇੱਥੇ ਮੇਰੇ ਵਿਰੋਧੀ ਨੂੰ ਭਾਉ ਲਿਆ ਕਿ ਉਹਦੀਆਂ ਅੱਖਾਂ ਬੰਦ ਹੀ ਨਹੀਂ ਹੋਣੀ, ਉਹ ਲੈ ਇਹ ਕੋਈ ਕੀਰਤਨ ਹੈ ਕੋਈ ਗੱਲ ਹੈ, ਉਹਨੂੰ ਨੀ ਚੰਗਾ ਲੱਗਦਾ। ਜੇ ਇਹ ਚੰਗਾ ਫਿਰ ਉਹਨੂੰ ਕਿਉਂ ਨੀ ਲੱਗਦਾ? ਜੇ ਸਵਾਦ ਇਹਦੇ ਵਿੱਚ ਤੇ ਉਹਨੂੰ ਕਿਉਂ ਨੀ ਆਉਂਦਾ? ਬਸ ਉਹਨੂੰ ਹੀ ਆ ਸਕਦਾ ਜਿਹੜਾ ਉਹ ਸਵਾਦ ਲੈਣਾ ਚਾਹੁੰਦਾ, ਉਹਦੇ 'ਚ ਦੂਜੇ ਨੂੰ ਨਹੀਂ ਆਉਂਦਾ। ਫਰਕ ਆ ਬਸ ਇਹ ਸਮਝਣਾ ਪੈਣਾ ਵੀ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਲੈਣਾ ਹੈ ਕਿ ਨਹੀਂ ਲੈਣਾ। ਅਸੀਂ ਕਿਸੇ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਹੈ ਕਿ ਜਗ੍ਹਾ ਨਹੀਂ ਦੇਣੀ। ਕੋਈ ਸਾਡੇ ਤੇ ਕਬਜ਼ਾ ਨਹੀਂ ਕਰ ਸਕਦਾ, ਸਾਡਾ ਕਬਜ਼ਾ ਆਪਣੇ ਆਪ ਤੇ ਆਪਣਾ ਹੀ ਹੈ, ਹੋਰ ਨਹੀਂ। ਬੱਚੇ ਪਾਲ ਸਕਦੇ ਹੋ, ਬੱਚੇ ਜੰਮਣ ਦਾ ਫੈਸਲਾ ਲਓ, ਪਾਲਣ ਦਾ ਫੈਸਲਾ ਲਓ, ਪੜ੍ਹਾਉਣ ਦਾ ਫੈਸਲਾ ਲਓ, ਪਰ ਹੈ ਬੱਚਾ ਆਜ਼ਾਦ ਹੈ, ਤੇਰਾ ਜ਼ੋਰ ਨਹੀਂ ਉਹਦੇ ਤੇ ਚੱਲਣਾ, ਕੋਸ਼ਿਸ਼ ਕਰਕੇ ਦੇਖ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਹੜੋ ਮਨ ਵੈਰੀ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਉਹ ਮਨ ਵੈਰੀ ਨੂੰ ਜਿਨ੍ਹਾਂ ਨੇ ਜੱਗ ਜਿੱਤਿਆ, ਉਹ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਸਾਰੀਆਂ ਭੈਣਾਂ ਵੀ ਹੋਏ ਉਹਨਾਂ ਸਾਰਾ ਜੱਗ ਜਿੱਤਿਆ, ਵਾਵਾ ਵਾਵਾ ਉਹਨਾਂ ਸਾਰਾ ਜੱਗ ਜਿੱਤਿਆ, ਵਾਵਾ ਵਾਵਾ ਉਹਨਾਂ ਸਾਰਾ ਜੱਗ ਜਿੱਤਿਆ, ਵਾਵਾ ਵਾਵਾ ਉਹਨਾਂ ਸਾਰਾ ਜੱਗ ਜਿੱਤਿਆ, ਵਾਵਾ ਵਾਵਾ ਉਹਨਾਂ ਸਾਰਾ ਜੱਗ ਜਿੱਤਿਆ, ਵਾਵਾ ਵਾਵਾ ਸਾਰਾ ਜੱਗ ਜਿੱਤਿਆ, ਬਾਬਾ ਬਾਬਾ ਉਹਨਾਂ ਸਾਰਾ ਜੱਗ ਜਿੱਤਿਆ, ਵੈਰੀ ਨੂੰ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਵੈਰੀ ਨੂੰ ਜਿਨ੍ਹਾਂ ਨੇ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਬੋਲੋ ਬੋਲੋ ਜੀ ਮਨ ਉਹਨਾਂ ਸਾਰਾ ਜੱਗ ਜਿੱਤਿਆ। ਇੱਕ ਬੰਦਾ ਕਹਿੰਦਾ ਜੀ ਦਿਮਾਗ 'ਚ ਰੱਬ ਵਸ ਜਾਂਦਾ ਹੈ, ਪਰਮਾਤਮਾ ਦਿਮਾਗ 'ਚ ਆਉਂਦਾ ਹੈ, ਪਹਿਲਾਂ 12 ਬਾਰੇ ਵੀ ਦਿਮਾਗ 'ਚ ਆ ਜਾਂਦਾ ਸੀ, ਹੁਣ 2 ਬਾਰੇ ਵੀ ਆ ਜਾਂਦਾ, ਵੀ ਆਪ ਹੀ ਕਰ ਦਿੰਦਾ ਬਸ ਦਿਮਾਗ 'ਚ ਆ ਜਾਂਦਾ। ਮੈਨੂੰ ਕਹਿੰਦਾ, ਮੈਂ ਕਿਹਾ ਫਿਰ ਜਦੋਂ ਲੜਕੀ ਮਾਰਨ ਜਾਂਦਾ ਉਦੋਂ ਵੀ ਫਿਰ ਦਿਮਾਗ 'ਚ ਹੀ ਆ ਜਾਂਦਾ ਹੋਣਾ ਵੀ ਭਰੂਣ ਹੱਤਿਆ ਕਰ ਦਈਏ, ਢਿੱਡ 'ਚ ਮਾਰ ਦਈਏ, ਕਿਉਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਆਪਣੀਆਂ ਤੋਂ? ਇਹ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੈ, ਫਿਰ ਤੇ ਸਾਰਿਆਂ ਨੇ ਇਹ ਗੱਲ ਕਹਿ ਦੇਣੀ ਹੈ ਵੀ ਜੇ 2 ਜੰਮਣ ਦੀ ਜ਼ਿੰਮੇਵਾਰੀ ਰੱਬ ਦਿਮਾਗ 'ਚ ਆਇਆ ਹੈ, ਜਿਹੜਾ ਅਸੀਂ ਕੁੜੀ ਮਾਰਨ ਦਾ ਫੈਸਲਾ ਲਿਆ ਉਦੋਂ ਵੀ ਰੱਬ ਆ ਗਿਆ ਹੋਣਾ ਸਾਡੇ ਦਿਮਾਗ 'ਚ, ਫਿਰ ਡਾਕਟਰ ਦੇ ਦਿਮਾਗ ਵਿੱਚ ਵੀ ਆ ਗਿਆ ਹੋਣਾ, ਪਰਮਾਤਮਾ ਨੇ ਕਹਿਤਾ ਹੋਣਾ ਆ ਕੇ ਵੀ ਐਂ ਕਰ ਵੀ ਇਹਦੇ ਬੱਚੀ ਨੂੰ ਟੁਕੜੇ ਟੁਕੜੇ ਕਰਕੇ ਬਾਹਰ ਕੱਢ ਦੇ, ਇਹ ਵੀ ਰੱਬ ਨਹੀਂ ਕਹਿੰਦਾ ਹੋਣਾ, ਫਿਰ ਤੇ ਗੰਗੂ ਦੇ ਦਿਮਾਗ 'ਚ ਵੀ ਆ ਗਿਆ ਹੋਣਾ, ਏਦਾਂ ਗੱਲ ਕਿੱਦਾਂ ਬਣੂ? ਜੇ ਗੰਗੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ, ਗੰਗੂ ਪਾਪੀ ਹੈ, ਇਹ ਤੇ ਸੋਚਣਾ ਪੈਣਾ ਵੀ ਸਾਡੀ ਜ਼ਿੰਮੇਵਾਰੀ ਹੈ ਜਿਹੜੀ, ਜੇ ਕੁੱਕ ਗਲਤੀ ਕਰਦਾ ਤੇ ਉਹਦੀ ਜ਼ਿੰਮੇਵਾਰੀ ਪਨਸਾਰੀ ਵਾਲੇ ਦੇ ਨਹੀਂ ਜਿਹਨੇ ਸਮਾਨ ਦਿੱਤਾ ਹੈ ਸਮਾਨ ਤੇ ਪੈਦਾ ਕੀਤਾ ਜਿਹੜੇ ਗਲਤ ਚੀਜ਼ਾਂ ਬਣਦੀਆਂ ਉਹਦੀ ਜ਼ਿੰਮੇਵਾਰੀ ਬਣਾਉਣ ਵਾਲੇ ਨੂੰ ਲੈਣੀ ਪੈਣੀ ਹੈ ਸਾਡੀ ਜ਼ਿੰਦਗੀ ਦੀ ਜ਼ਿੰਮੇਵਾਰੀ ਸਾਨੂੰ ਲੈਣੀ ਪੈਣੀ ਹੈ ਐਂ ਨਹੀਂ ਸਰ ਜਾਣਾ ਕਹਿ ਕੇ ਭਾਈ ਕਰਤਾ ਰੱਬ ਨੇ ਪਰਮਾਤਮਾ ਨੇ ਕਰਤਾ ਰੱਬ ਨੇ ਐਂ ਕਰਤਾ ਐਂ ਨਹੀਂ ਰੱਬ ਨੇ ਸਾਰਾ ਕੁਝ ਬਣਾਇਆ ਹੋਇਆ ਜਿਹੜੀਆਂ ਸਾਡੀਆਂ ਗਲਤੀਆਂ ਨੇ ਕਬੂਲੀਏ ਸਵਾਓ ਆਪਾਂ ਇਤਿਹਾਸ ਥੋੜਾ ਜਿਹਾ ਹੋਰ 3 ਵੱਜ ਗਏ ਮੇਰਾ ਖਿਆਲ ਹੈ 3 ਹੋ ਗਏ ਸਵਾ ਘੰਟਾ ਤਕਰੀਬਨ ਸ਼ੁਰੂ ਹੋ ਗਿਆ ਉਹ ਆਪਾਂ ਨੂੰ ਲੰਘ ਗਿਆ ਸਮਾਪਤੀ ਆਪਾਂ ਅੱਜ ਵੀ 4 ਵਜੇ ਕਰ ਦੇਾਂਗੇ ਲੇਟ ਨਹੀਂ ਕਰਾਂਗੇ ਇਤਿਹਾਸ ਨੂੰ ਥੋੜਾ ਜਿਹਾ ਨਾਲ ਨਾਲ ਜ਼ਰੂਰ ਵਾਚੀਏ 1 ਘੰਟਾ ਬਹੁਤ ਹੈ ਜੇ ਟਿਕਾ ਬਣਾ ਕੇ ਰੱਖੋਗੇ ਤੇ 1 ਘੰਟੇ 'ਚ ਗੱਲ ਹੋਏਗੀ ਸੋ ਕੱਲ ਆਪਾਂ ਗੱਲ ਕਰਦੇ ਸੀ ਇੱਕ ਤੇ ਮੈਂ ਸ਼ੁਰੂ 'ਚ ਕਹਿ ਦਿਆਂ ਵੀ ਇਤਿਹਾਸ ਕਿਸੇ ਨੇ ਕਿਤੋਂ ਪੜ੍ਹਿਆ ਕਿਸੇ ਨੇ ਕਿਤੋਂ ਪੜ੍ਹਿਆ ਸਾਡਾ ਇਤਿਹਾਸ ਇੱਕ ਨਹੀਂ ਬਹੁਤ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਤੇ ਸ਼੍ਰੋਮਣੀ ਕਮੇਟੀ ਵਾਲੇ ਅਕਾਲ ਤਖਤ ਵਾਲੇ ਜਿਹੜੇ ਆਗੂ ਬਣੇ ਫਿਰਦੇ ਆਪਣੇ ਆਪ ਨੂੰ ਇਹਨਾਂ ਨੂੰ ਚਾਹੀਦਾ ਹੈ ਵੀ ਗੁਰਮਤ ਅਨੁਸਾਰ ਜਿਹੜੀ ਵੀ ਗੱਲ ਕਾਮਨ ਸੈਂਸ ਦੇ ਮੁਤਾਬਕ ਸਹੀ ਬੈਠਦੀ ਹੈ ਉਹ ਗੱਲਾਂ ਇਤਿਹਾਸ ਵਿੱਚ ਜਿਹੜੀ ਗੱਲ ਲੱਗਦੀ ਹੈ ਉਹ ਹਿਸਾਬ ਨਾਲ ਹੋਵੇ ਜਿਹੜੀਆਂ ਗੁਰਬਾਣੀ ਦੀ ਸਟੈਂਡਰਡ ਤੇ ਗੱਲ ਖਰੀ ਉਤਰੇ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਇੱਕ ਇਤਿਹਾਸ ਹੋਵੇ ਤੇ ਕਨਫਿਊਜ਼ਿੰਗ ਪੈਦਾ ਨਹੀਂ ਹੁੰਦੀ ਸੋ ਇਸ ਕਰਕੇ ਕੋਈ ਫਰਕ ਰਹਿ ਸਕਦਾ ਕਿਸੇ ਨੇ ਕਿਤੋਂ ਪੜ੍ਹਿਆ ਕਿਸੇ ਨੇ ਕਿਤੋਂ ਸੁਣਿਆ ਹੋ ਸਕਦਾ ਅਲੱਗ-ਅਲੱਗ ਸਰੋਤ ਹਨ ਕਿਸ ਕੋਈ ਕਿਤੋਂ ਪੜ੍ਹਦਾ ਕੋਈ ਕਿਤੋਂ ਪੜ੍ਹਦਾ ਹੁਣ ਜੋ ਬੇਨਤੀ ਕਰਨੀ ਚਾਹੁੰਦਾ ਗੁਰੂ ਸਾਹਿਬ ਦਾ ਛੱਡ ਕੇ ਚਲੇ ਜਾਣਾ ਨਿਕਲ ਜਾਣਾ ਸਾਰਾ ਕੁਝ ਹੈ ਨਾ ਜਿਹੜਾ ਇਹ ਪੂਰਾ ਜਦੋਂ ਵਿਚਾਰ ਕੇ ਵੇਖਾਂਗੇ ਨਾ ਕੱਲ ਇੱਥੇ ਮੈਂ ਪ੍ਰਸ਼ਾਦੇ ਵਾਲੇ ਘਰ ਗਿਆ ਇੱਕ ਬੱਚੇ ਨੇ ਸਵਾਲ ਕੀਤਾ ਸੀ ਉਹ ਸਵਾਲ ਤੇ ਮੈਂ ਹੁਣ ਨਹੀਂ ਦੱਸ ਸਕਦਾ ਜਵਾਬ ਤੇ ਉਹਨੂੰ ਚੰਗੀ ਤਰ੍ਹਾਂ ਦੇ ਦਿੱਤਾ ਸੀ ਪਰ ਜੇ ਉਹ ਮੈਂ ਉਹਦਾ ਸਵਾਲ ਵੀ ਦੱਸਿਆ ਤੇ ਮੈਂ ਜਵਾਬ ਵੀ ਦੇ ਦਿੱਤਾ ਨਾ ਨਾਲ ਵੀ ਉਹਨੂੰ ਮੈਂ ਆਹ ਜਵਾਬ ਦਿੱਤਾ ਸੀ ਤੇ ਇੱਥੇ ਬੜਾ ਪਿੱਟ ਸਿਆਪਾ ਪੈ ਜਾਣਾ ਇਸ ਗੱਲ ਦਾ ਰੌਲਾ ਫਿਰ 15-20 ਦਿਨ ਪੈਂਦਾ ਰਹਿਣਾ ਉਹ ਗੱਲ ਜਿਹੜੀ ਮੈਂ ਕੀਤੀ ਸੀ ਉਹਦੇ ਨਾਲ ਉਹ ਫਿਰ ਮੈਨੂੰ ਪਤਾ ਵੀ 15-20 ਦਿਨ ਮੇਰੇ ਇਸ ਮਸਲੇ 'ਚ ਹੀ ਲੰਘ ਜਾਣਗੇ ਪਰ ਉੱਥੇ ਮੈਂ ਇੱਕ ਗੱਲ ਉਹਨੂੰ ਜੋ ਉਹਨੇ ਮੈਨੂੰ ਸਵਾਲ ਪੁੱਛਿਆ ਤੇ ਉਹਦੇ ਬਾਅਦ ਜਿਹੜੀ ਗੱਲ ਸਾਡੀ ਹੋਈ ਜਿਹੜਾ ਉਹਨੇ ਪੁੱਛਿਆ ਮੈਂ ਕਿਹਾ ਤੂੰ ਮੈਨੂੰ ਇੱਕ ਗੱਲ ਉਹਨੇ ਪੁੱਛਿਆ ਵੀ ਆਹ ਮੈਂ ਕੰਮ ਕਰਦਾ ਹੈ ਗਲਤ ਹੈ ਕਿ ਸਹੀ ਹੈ ਮੈਨੂੰ ਉਹਨੇ ਆਪਣੇ ਬਾਰੇ ਪੁੱਛਿਆ ਵੀ ਆਹ ਮੈਂ ਕੰਮ ਕਰਦਾ ਹੈ ਗਲਤ ਹੈ ਕਿ ਸਹੀ ਹੈ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਗਲਤ ਸਹੀ ਸਾਰੀ ਗੱਲ ਸਮਝਣੀ ਪੈਣੀ ਮੈਨੂੰ ਫੇਰ ਗਲਤ ਸਹੀ ਹੁੰਦਾ ਐਦਾਂ ਮੈਂ ਕਿਵੇਂ ਕਹਿੰਦਾ ਵੀ ਗਲਤ ਹੈ ਐਦਾਂ ਮੈਂ ਕਿਵੇਂ ਕਹਿੰਦਾ ਵੀ ਸਹੀ ਹੈ ਜੇ ਹੁਣ ਅਗਲਾ ਕਹੇ ਵੀ ਤਲਾਕ ਹੋਇਆ ਕਿਵੇਂ ਕਹਿ ਦਈਏ ਵੀ ਗਲਤ ਹੈ ਹੁਣ ਸਾਰੀ ਗੱਲ ਸਮਝਣੀ ਪੈਣੀ ਹੈ ਅਗਲਾ ਕਹੇ ਕੁੜੀ ਘਰੇ ਆ ਗਈ ਭਾਈ ਤੇ ਆਪਾਂ ਗਾਲਾਂ ਲੱਗ ਜੇ ਕਰ ਹਾਏ ਲੈ ਵਿਚਾਰੀ ਦੀ ਜ਼ਿੰਦਗੀ ਬਰਬਾਦ ਕਰਤੀ ਵੇਖੋ ਜੀ ਕੀਤਾ ਕੀ ਆ ਪਾਪੀਆਂ ਨੇ ਮਾੜਾ ਕੀ ਰਿਹਾ ਹੁਣ ਸਾਨੂੰ ਪਹਿਲਾਂ ਸਮਝਣਾ ਪੈਣਾ ਹੈ ਵੀ ਉਹ ਉੱਥੇ ਰਹਿਣਾ ਚਾਹੁੰਦੀ ਵੀ ਸੀ ਕਿ ਨਹੀਂ ਸੀ ਰਹਿਣਾ ਚਾਹੁੰਦੀ ਕਿਤੇ ਉਹਦੀ ਗਲਤੀ ਤੇ ਨਹੀਂ ਏਦਾਂ ਹੀ ਲੜਕੇ ਦੀ ਗੱਲ ਹੋਵੇ ਤਾਂ ਵੀ ਸਾਨੂੰ ਪੂਰੀ ਗੱਲ ਸਮਝਣੀ ਪੈਣੀ ਮੈਨੂੰ ਜਵਾਬ ਦਿਓ ਸਿੰਘੋ ਸਿੰਘੋ ਬੋਲ ਕੇ ਦੱਸਿਓ ਮੈਂ ਉਹਨੂੰ ਵੀ ਗੱਲ ਪੁੱਛਿਆ ਤੁਸੀਂ ਦੱਸਿਓ ਸੱਚ ਬੋਲਣਾ ਚਾਹੀਦਾ ਹੈ ਕਿ ਝੂਠ ਬੋਲੋ ਪਿਆਰਿਓ ਫਿਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਾ ਕੇ ਵੀ ਸਭ ਜਾਂਦੇ ਮੇਰੇ ਘਰੇ ਨੇ ਗੰਗੂ ਨੇ ਸੱਚ ਹੀ ਦੱਸਿਆ ਸੀ ਕਿ ਮੇਰੇ ਘਰੇ ਨੇ ਅੱਛਾ ਹੁਣ ਜਵਾਬ ਦਿਓ ਝੂਠ ਬੋਲਣਾ ਚਾਹੀਦਾ ਹੈ ਕਿ ਨਹੀਂ ਬੋਲਣਾ ਚਾਹੀਦਾ ਬੋਲੋ ਨਹੀਂ ਬੋਲਣਾ ਚਾਹੀਦਾ ਜਦੋਂ ਗੁਰੂ ਗੋਬਿੰਦ ਸਿੰਘ ਐ ਕਹਿੰਦੇ ਨੇ ਵੀ ਉੱਚ ਦੇ ਵੀਰ ਨੇ ਹੈ ਕੌਣ ਨੇ ਬੋਲੋ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਹੈ ਭਲਾ ਉੱਚ ਦੇ ਵੀਰ ਇਹ ਝੂਠ ਨਹੀਂ ਪਰ ਸਮਝੋ ਗੱਲ ਜਦੋਂ ਪੂਰੀ ਗੱਲ ਸਮਝੋਗੇ ਇਸੇ ਕਰਕੇ ਨਾ ਆਪਾਂ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ ਵੀ ਗੁਰੂ ਸਾਹਿਬ ਸਿਧਾਂਤ ਨਹੀਂ ਦਿੰਦੇ ਦ੍ਰਿਸ਼ਟੀ ਦਿੰਦੇ ਨਜ਼ਰੀਆ ਦਿੰਦੇ ਘਟਨਾ ਹੈ ਕਿ ਉੱਥੇ ਤੂੰ ਵਧੀਆ ਫੈਸਲਾ ਲੈ ਸਕੇ ਉਹ ਅਕਲ ਦਿੰਦੇ ਐ ਇਹ ਨਹੀਂ ਕਹਿੰਦੇ ਵੀ ਐਂ ਕਰੀ ਜਿਹੜਾ ਮੈਂ ਕੀਤਾ ਗੱਲ ਨੂੰ ਸਮਝਿਓ ਹੁਣ ਜਿਹੜਾ ਗੰਗੂ ਦਾ ਸੱਚ ਹੈ ਉਹ ਕਾਹਦਾ ਸੱਚ ਹੈ ਉਹ ਸਾਰੀ ਦੀ ਸਾਰੀ ਘਟਨਾ ਨੂੰ ਵੇਖੋਗੇ ਤੇ ਉਹ ਗੰਗੂ ਦਾ ਸੱਚ ਹੈ ਜਿਹੜਾ ਉਹ ਕਿੱਡਾ ਖਤਰਨਾਕ ਸੱਚ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦੇ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਨੂੰ ਬਚਾ ਕੇ ਲੰਘਣਾ ਹੈ ਉਹਨਾਂ ਨੂੰ ਪਤਾ ਵੀ ਜੇ ਗੁਰੂ ਸਾਹਿਬ ਰਹਿ ਗਏ ਅੱਗੇ ਜਾ ਕੇ ਸਾਡੇ ਵਰਗੇ ਹਜ਼ਾਰਾਂ ਪੈਦਾ ਕਰ ਦੇਣਗੇ ਉਹਨਾਂ ਦੀ ਇੰਟੈਂਸ਼ਨ ਵੇਖੋ ਉਹਨਾਂ ਦਾ ਇਰਾਦਾ ਕੀ ਹੈ ਸਿੰਘਾਂ ਦਾ ਇਰਾਦਾ ਕੀ ਹੈ ਜ਼ਬਾਨ ਨੂੰ ਸੱਚ ਝੂਠ ਨਾ ਮੰਨਿਓ ਇਰਾਦਾ ਗੰਗੂ ਦਾ ਕੀ ਹੈ ਫੈਸਲੇ ਇਰਾਦਿਆਂ ਦੇ ਹੋਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਰਾਦਾ ਸ੍ਰੀ ਅਕਾਲ ਤੁਹਾਨੂੰ ਗੰਗੂ ਦੀ ਜ਼ਬਾਨ ਦਾ ਬੋਲਿਆ ਸੱਚ ਨਹੀਂ ਵੇਖਿਆ ਜਾਣਾ ਇਰਾਦਾ ਵੇਖਿਆ ਜਾਣਾ ਪਿੱਛੇ ਗੰਗੂ ਦਾ ਇਰਾਦਾ ਕੀ ਹੈ ਤੇ ਸਭ ਜਦੋਂ ਐ ਕਹਿੰਦੇ ਐ ਸਿੰਘ ਵੀ ਕੌਣ ਐ ਜੀ ਪਿੱਛੇ ਆ ਪਾਲਕੀ ਚ ਕਿਹਨੂੰ ਪਾਇਆ ਕਹਿੰਦੇ ਉੱਚ ਦੇ ਪੀਰ ਹੈ ਝੂਠ ਹੈ ਪਰ ਸਿੰਘਾਂ ਦਾ ਇਰਾਦਾ ਵੇਖਣਾ ਪੈਣਾ ਵੀ ਸਿੰਘ ਐ ਸੋਚਦੇ ਐ ਵੀ ਜੇ ਹੁਣ ਇੱਥੋਂ ਐ ਕਹਿ ਕੇ ਲੰਘ ਗਏ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਬਣਾ ਦੇਣਗੇ ਇਰਾਦੇ ਨੂੰ ਨੰਬਰ ਮਿਲਨੇ ਐ ਇਰਾਦਾ ਅੱਜ ਵੀ ਤੇ ਇਦਾਂ ਹੀ ਐ ਡਾਕਟਰ ਨੇ ਸਾਡਾ ਬੱਚਾ ਮਾਰਤਾ ਆਪਰੇਸ਼ਨ ਕਰਨ ਲੱਗੇ ਨੇ ਨਾੜ ਗਲਤ ਕੱਟਤੀ ਪਰ ਡਾਕਟਰ ਤੇ ਕੇਸ ਨਹੀਂ ਹੋਣਾ ਕਿਉਂਕਿ ਇਰਾਦਾ ਤੇ ਬਚਾਉਣ ਦਾ ਹੀ ਸੀ ਇਰਾਦਾ ਇਰਾਦੇ ਤੇ ਵੇਖ ਕੇ ਇਰਾਦਾ ਤਾਂ ਵਿਚਾਰੇ ਦਾ ਬਚਾਉਣ ਦਾ ਹੀ ਸੀ ਵੀ ਕੋਸ਼ਿਸ਼ ਤੇ ਕੀਤੀ ਉਹਨੇ ਅੱਛਾ ਜੇ ਬੰਦਾ ਮਾਰੇ ਸ਼ੁਰਾ ਬਚ ਜੇ ਅਗਲਾ ਪਰ ਫਿਰ ਵੀ ਕੇਸ ਚੱਲੂ ਕਹਿੰਦੇ ਇਰਾਦਾ ਕਤਲ ਇਰਾਦਾ ਤੇ ਮਾਰਨ ਦਾ ਹੀ ਸੀ ਆਖੋ ਸਤਨਾਮ ਅਗਲਾ ਬਚ ਗਿਆ ਵੱਖ ਗੱਲ ਹੈ ਪਰ ਤੁਸੀਂ ਤੇ ਇਰਾਦਾ ਮਾਰਨ ਦਾ ਬਣਾਇਆ ਸੀ ਕਿ ਨਹੀਂ ਸੀ ਬਣਾਇਆ ਅਗਲਾ ਬਚ ਗਿਆ ਵੱਖਰੀ ਗੱਲ ਹੈ ਤੁਸੀਂ ਤੇ ਮਾਰਨ ਲੱਗੇ ਸੀ ਫਿਰ ਵੀ ਇਰਾਦਾ ਤਾਂ ਕਰਕੇ ਭਾਈ ਇਰਾਦਾ ਵੇਖੋ ਜ਼ਬਾਨ ਨੇ ਸੱਚ ਬੋਲਿਆ ਖਿਲਾ ਬੰਦਾ ਬੜਾ ਸੱਚ ਬੋਲਦਾ ਇਰਾਦਾ ਕੀ ਹੈ ਇਹਦੇ ਸੱਚ ਬੋਲਣ ਪਿੱਛੇ ਇਰਾਦੇ ਵੇਖਣੇ ਪੈ ਹਮੇਸ਼ਾ ਐਦਾਂ ਨਹੀਂ ਸਾਰੀ ਤੁਹਾਨੂੰ ਸਾਰੀ ਪਿਕਚਰ ਵੇਖਣੀ ਪਏਗੀ ਸਾਰੀ ਪਿਕਚਰ ਵੀ ਹੈ ਕੀ ਹੈ ਇਹਦਾ ਇਰਾਦਾ ਸਾਰੀ ਗੱਲ ਵੇਖਣੀ ਪਏਗੀ ਤਾਂ ਸੱਚ ਝੂਠ ਸੱਚ ਸੱਚ ਵਰਗਾ ਹੈ ਕਿ ਨਹੀਂ ਫਿਰ ਪਤਾ ਲੱਗੂ ਇਹ ਸੱਚ ਝੂਠ ਹੈ ਕਿ ਨਹੀਂ ਫਿਰ ਪਤਾ ਲੱਗੂ ਐਦਾਂ ਨਹੀਂ ਪਤਾ ਇੰਨੇ ਨਾਲ ਨਹੀਂ ਸਮਝ ਆ ਜਾਂਦੀ ਹੁੰਦੀ ਵੀ ਬੰਦਾ ਬੜਾ ਸੱਚ ਬੋਲਦਾ ਉਹਦੇ ਇਰਾਦੇ ਵੇਖਣੇ ਪੈਣਗੇ ਵੀ ਇਹਦੇ ਮਗਰ ਇਰਾਦੇ ਕੀ ਨੇ ਇਹ ਚਾਹੁੰਦਾ ਕੀ ਲਓ ਹੁਣ ਸੁਣੋ ਆਪਾਂ ਕੱਲ ਇੱਥੇ ਤੱਕ ਗੱਲ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਪਰਸੋਂ ਦਾ ਦਿਨ ਲੰਘਿਆ 20 ਦਸੰਬਰ 6:00 ਰਾਤ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕੱਲ 21 ਦਸੰਬਰ ਸੀ ਕੱਲ 21 ਦਸੰਬਰ ਸੀ ਤੇ 7:00 ਸੀ ਕੱਲ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਕੱਲ ਜਿਹੜਾ ਦਿਨ ਲੰਘ ਗਿਆ ਸਰਸਾ ਦੇ ਕੰਢੇ ਤੇ ਸਤਿਗੁਰ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਇਹ ਹੈ ਜੀ 21 ਦਸੰਬਰ 7:00 ਜਿਹੜੀ 7:00 ਦੀ ਰਾਤ ਹੈ ਮੈਂ ਤੁਹਾਨੂੰ ਕੱਲ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਨਿਹੰਗ ਖਾਂ ਕੋਟਲੇ ਵਾਲੇ ਦੇ ਘਰੋਂ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਸੀ ਕੱਲ ਅੱਜ ਦੀ ਜਿਹੜੀ ਰਾਤ ਲੰਘੀ ਹੈ ਇਹ ਸਾਰੀ ਰਾਤ ਗੁਰੂ ਗੋਬਿੰਦ ਸਿੰਘ ਨੇ ਜਾਗਦਿਆਂ ਲੰਘਾਈ ਪਹਿਰੇਦਾਰ ਬਣ ਕੇ ਬੁੱਧੀ ਚੰਦ ਦੀ ਹਵੇਲੀ ਦੇ ਵਿੱਚ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਗੁਰੂ ਸਾਹਿਬ ਰਹੇ ਕੱਲ ਆਪਾਂ ਗੱਲ ਕੀਤੀ ਸੀ ਵੀ ਛੋਟੇ ਸਾਹਿਬਜ਼ਾਦਿਆਂ ਨੇ 7:00 21 ਦਸੰਬਰ ਜਿਹੜੀ ਰਾਤ ਲੰਘੀ ਹੈ ਆਪਾਂ ਆਪਣੇ ਉੱਤੋਂ ਇਹ ਰਾਤ ਪਿੰਡ ਚੱਕ ਢੇਰਾ ਸਤਲੁਜ ਦੇ ਕੰਢੇ ਕੁੰਮਾ ਮਾਸ਼ਕੀ ਹਿੰਦੂ ਸੀ ਜਦੋਂ ਧੱਕੇ ਨਾਲ ਉਹਨੂੰ ਮੁਸਲਮਾਨ ਬਣਾਇਆ ਫਿਰ ਕਰੀਮ ਬਖਸ਼ੋ ਦਾ ਨਾਮ ਰੱਖਤਾ ਉਹਦੀ ਛੱਪੜੀ ਦੇ ਵਿੱਚ ਮਾਤਾ ਜੀ ਨੇ ਰਾਤ ਕੱਟੀ ਤੇ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦੇ ਉੱਥੇ ਰਾਤ ਕੱਟੀ ਪਹਿਲੀ ਰਾਤ ਇੱਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਪਹਿਲੀ ਰਾਤ ਕੱਟੀ ਵਿਛੜਨ ਤੋਂ ਬਾਅਦ ਪਹਿਲੀ ਰਾਤ ਹੈ ਜਿਹੜੀ 21 ਦੀ ਫਿਰ ਦਿਨ ਚੜ੍ਹਿਆ ਜੀ 22 ਦਸੰਬਰ ਦਾ ਅੱਜ ਵਾਲਾ ਦਿਨ 22 ਦਸੰਬਰ 8:00 ਹੋਇਆ ਮੇਰਾ ਖਿਆਲ ਹੈ ਦਸੰਬਰ ਦਾ ਸਭ ਤੋਂ ਛੋਟਾ ਦਿਨ ਕਿਹੜਾ ਹੁੰਦਾ ਪਰ 22 ਅੱਜ ਵਾਲਾ ਦਿਨ 22 ਦਸੰਬਰ ਸਭ ਤੋਂ ਛੋਟਾ ਦਿਨ ਹੁੰਦਾ ਸਾਲ ਦਾ ਅੱਜ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ 22 ਦਸੰਬਰ ਤੋਂ ਬਾਅਦ ਜਿਵੇਂ ਕੱਲ ਨੂੰ ਦਿਨ ਖੁੱਲਣਾ ਸ਼ੁਰੂ ਹੋ ਜਾਂਦਾ ਰਾਤਾਂ ਛੋਟੀਆਂ ਹੁੰਦੀਆਂ ਜਾਣਗੀਆਂ ਦਿਨ ਵਧਣਾ ਸ਼ੁਰੂ ਹੋ ਜਾਂਦਾ ਜਿਹੜਾ ਅੱਜ ਵਾਲਾ ਦਿਨ ਹੈ 22 ਦਸੰਬਰ ਸਭ ਤੋਂ ਛੋਟਾ ਦਿਨ ਹੁੰਦਾ ਪਰ ਇਸ ਇਸ ਦਿਨ ਵੇਖੋ ਕਿੰਨਾ ਵੱਡਾ ਜਿਹੜਾ ਸਾਕਾ ਵਾਪਰਿਆ। ਸਤਿਗੁਰੂ ਸਾਰੀ ਰਾਤ ਪਹਿਰਾ ਦਿੰਦੇ ਰਹੇ, ਕੱਲੇ ਕੱਲੇ ਸਿੰਘ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਗਏ, ਕਿੱਦਾਂ ਦੇ ਇਹਨਾਂ ਦੇ ਇਹਨਾਂ ਉੱਤੇ ਕਿੱਦਾਂ ਦਾ ਸਮਾਂ ਆਉਣਾ। ਕੱਲੇ ਕੱਲੇ ਸਿੰਘਾਂ ਕੋਲ ਗਏ, ਕਈਆਂ ਦੇ ਕਹਿੰਦੇ ਗੁਰੂ ਸਾਹਿਬ ਨੇ ਉੱਤੇ ਕੱਪੜਾ ਨਹੀਂ ਜਿਨ੍ਹਾਂ ਤੇ ਇਦਾਂ ਕੱਪੜਾ ਉੱਤੇ ਦਿੱਤਾ, ਕਈਆਂ ਸਿੰਘਾਂ ਦੀਆਂ ਲੱਤਾਂ ਵੀ ਘੁੱਟਦੇ ਰਹੇ। ਕਈਆਂ ਦੇ ਮੁੱਖ ਚੁੰਮਦੇ ਰਹੇ। ਫਿਰ ਆਪਣੇ ਸਾਹਿਬਜ਼ਾਦਿਆਂ ਕੋਲ ਆਏ, ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਇਦਾਂ ਦੋਨੇ ਪਏ ਹੈ ਸਾਹਮਣੇ। ਜਗ ਦੀ ਮਿਸ਼ਾਲ ਦੀ ਰੋਸ਼ਨੀ ਉਹਨਾਂ ਦੇ ਚਿਹਰਿਆਂ ਤੇ ਪੈਂਦੀ ਸੀ। ਗੁਰੂ ਸਾਹਿਬ ਆਪਣੇ ਲਾਲਾਂ ਦੇ ਕੋਲ ਬੈਠ ਕੇ ਇਦਾਂ ਵੀ ਅਰਦਾਸਾਂ ਕਰਦੇ ਰਹੇ, ਹੇ ਪਰਵਦਗਾਰ ਇਹ ਸੱਚ ਹੈ ਵੀ ਅੱਜ ਇਹ ਮੇਰੇ ਕੋਲ ਨੇ, ਕੱਲ ਨੂੰ ਮੇਰੇ ਕੋਲ ਨਹੀਂ ਹੋਣੇ, ਕਿਉਂਕਿ ਹਾਲਾਤ ਦੱਸਦੇ ਆ ਵੀ ਇਹਨਾਂ ਨੇ ਕੱਲ ਨੂੰ ਰਹਿਣਾ। ਜਿਹੜੇ ਹਿਸਾਬ ਨਾਲ ਫੌਜਾਂ ਪਿੱਛੇ ਚੜ੍ਹ ਕੇ ਆ ਗਈਆਂ, ਵੈਰੀ ਦਲ ਚੜ੍ਹ ਕੇ ਆ ਗਿਆ, ਲੱਗਦਾ ਨਹੀਂ ਇਹ ਕੱਲ ਨੂੰ ਹੋਣਗੇ, ਅੱਜ ਹੈ ਨੇ ਕੱਲ ਨੂੰ ਹੋਣਗੇ। ਕੋਈ ਭਰੋਸਾ ਨਹੀਂ ਵੀ ਸਾਡੇ ਸਾਰਿਆਂ ਚੋਂ ਕੋਈ ਵੀ ਬਚੇਗਾ ਕਿ ਨਹੀਂ, ਹਾਲਾਤ ਦੱਸਦੇ ਆ ਵੀ ਨਹੀਂ ਬਚਿਆ ਜਾਣਾ। ਬੜੇ ਪਿੱਛੇ ਸਿੰਘ ਸੀ ਜਦੋਂ ਕਮਾਦਾਂ 'ਚ ਕਿਤੇ ਘੇਰੇ ਪੈਂਦੇ ਸੀ, ਉਹਨਾਂ ਨੂੰ ਲੱਗਦਾ ਹੀ ਸੀ ਵੀ ਹੁਣ ਨਹੀਂ ਬਚਦਾ। ਕਈ ਉਹ ਕੈਪਸੂਲ ਹੁੰਦਾ ਸੀ, ਉਹਨੂੰ ਪਤਾ ਨਹੀਂ ਕੀ ਨਾਂ ਲੈਂਦੇ ਸੀ ਉਹਦਾ, ਖਾ ਜਾਂਦੇ ਸੀ, ਚੱਟ ਜਾਂਦੇ ਸੀ, ਆਪਣਾ ਆਪ ਖਤਮ ਕਰ ਲੈਂਦੇ ਸੀ। ਉਹਨਾਂ ਨੂੰ ਪਤਾ ਲੱਗਦਾ ਸੀ ਵੀ ਅੱਜ ਨਹੀਂ ਬਚਦੇ ਅਸੀਂ, ਹਾਲਾਤ ਦੱਸਦੇ ਆ। ਗੁਰੂ ਸਾਹਿਬ ਨੂੰ ਪਤਾ ਵੀ ਅੱਜ ਸਾਰੇ ਆ, ਕੱਲ ਨਹੀਂ ਹੋਵਾਂਗੇ। ਚਲੋ ਕਹਿੰਦੇ ਸਵੇਰ ਹੋਈ, ਸਾਰੇ ਸਿੰਘ ਸਾਵਧਾਨ ਹੋਏ, ਜਿਨ੍ਹਾਂ ਤੋਂ ਇਸ਼ਨਾਨ ਕੀਤਾ ਗਿਆ, ਇਸ਼ਨਾਨ ਕੀਤਾ, ਕੋਈ ਪੰਜ ਇਸ਼ਨਾਨਾਂ ਕਰਕੇ ਬਹਿ ਗਿਆ, ਥੋੜਾ ਚਿਰ ਇਕੱਠੇ ਬੈਠੇ, ਨਿਤਨੇਮ ਹੋਇਆ, ਗੁਰਬਾਣੀ ਪੜ੍ਹਦੇ ਰਹੇ। ਇਸ ਗੱਲ ਨੂੰ ਚੇਤਾ ਰੱਖਿਓ, ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਸਰਸਾ ਦੇ ਕੰਢੇ ਤੇ ਵੀ ਗੁਰੂ ਸਾਹਿਬ ਨੇ ਨਿਤਨੇਮ ਕੀਤਾ, ਇੱਥੇ ਵੀ ਬਾਣੀ ਪੜ੍ਹੀ। ਇਹਦਾ ਅਰਥ ਇਹ ਹੈ ਵੀ ਇੱਕ ਨੋਰਮਲ ਲਾਈਫ ਹੈ ਨਾ ਜਿਹੜੀ, ਇਦਾਂ ਬੇਪਰਵਾਹੀ ਸਿੰਘਾਂ ਨੂੰ ਝਲਕਦੀ ਹੈ ਵੀ ਯਾਰ ਅੱਜ ਵੀ ਨਿਤਨੇਮ, ਅੱਜ ਵੀ ਇਹਨਾਂ ਲਈ ਕੁਛ ਵੀ ਨਹੀਂ ਏਡੀਆਂ ਵੱਡੀਆਂ ਘਟਨਾਵਾਂ। ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਅੱਜ ਵੀ ਉਸੇ ਤਰ੍ਹਾਂ ਹੀ ਬਾਣੀ ਪੜ੍ਹਦੇ ਆ, ਇਹਨਾਂ ਨੂੰ ਫੀਲ ਹੀ ਨਹੀਂ। ਐਡੇ ਐਡੇ ਵੱਡੇ ਦੁੱਖ ਨੇ ਇਹਨਾਂ ਦੇ, ਐਡੀਆਂ ਤਕਲੀਫਾਂ ਆਈਆਂ, ਪਰ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਆਈ ਹੈ ਤੇ ਟਲ ਜਾਣੀ ਹੈ, ਲੰਘ ਜਾਏਗਾ ਸਮਾਂ, ਮਰ ਵੀ ਸਕਦੇ ਆ। ਕਹਿੰਦੇ ਕੋਈ ਗੱਲ ਨਹੀਂ ਭਾਈ, ਵੱਧ ਤੋਂ ਵੱਧ ਮਰ ਹੀ ਸਕਦੇ ਆ, ਵੱਧ ਤੋਂ ਵੱਧ ਖਤਮ ਹੀ ਹੋ ਜਾਣਗੇ। ਆਪਣੇ ਆਪ ਨੂੰ ਇੱਕ ਰਸ ਰੱਖਿਆ ਗੁਰੂ ਸਾਹਿਬ ਨੇ, ਇੱਕ ਰਸ ਰੱਖਿਆ ਆਪਣੇ ਆਪ ਨੂੰ। ਸੋ ਚਮਕੌਰ ਦੀ ਗੜੀ ਵਿੱਚ ਫਿਰ ਸਵੇਰ ਹੁੰਦੀ ਹੈ ਤੇ ਉੱਪਰ ਚੜ੍ਹ ਕੇ ਜਦੋਂ ਸਿੰਘਾਂ ਨੇ ਵੇਖਿਆ, ਮੋਰਚੇ ਸੰਭਾਲੇ, ਕਹਿੰਦੇ ਜੀ ਘੇਰਾ ਚਾਰੇ ਪਾਸੇ ਪੈ ਗਿਆ, ਫੌਜਾਂ ਦੀ ਗਿਣਤੀ ਜਿਹੜੀ ਹੈ ਲੱਖਾਂ ਦੇ ਹਿਸਾਬ ਨਾਲ ਹੈ, ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ, ਬਹੁਤ ਜ਼ਿਆਦਾ ਘੇਰਾ ਵੱਡਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਭਾਈ, ਵੱਡੇ ਦਿਲ ਕਰੋ। ਕੱਲ ਆਪਾਂ ਇਸ ਟੌਪਿਕ ਤੇ ਬੜਾ ਲੰਮਾ ਟਾਈਮ ਗੱਲ ਕੀਤੀ ਸੀ ਵੀ ਸੋਚ ਦਾ ਪੱਧਰ ਵੱਡਾ ਕਰਨਾ ਪੈਣਾ, ਮਾਈਂਡ ਡਿਵੈਲਪ ਕਰਨਾ ਪੈਣਾ ਹੈ। ਜਦੋਂ ਸਾਡੀ ਸੋਚ ਦਾ ਪੱਧਰ ਵੱਡਾ ਹੋ ਜਾਂਦਾ, ਫਿਰ ਦੁੱਖ ਛੋਟੇ ਹੋ ਜਾਂਦੇ ਆ। ਤੇ ਜਿੰਨਾ ਚਿਰ ਸਾਡਾ ਦਿਮਾਗ ਛੋਟਾ ਹੈ, ਮਾਈਂਡ ਛੋਟਾ ਹੈ, ਜਿੰਨਾ ਚਿਰ ਐਂ ਕਹਿ ਲਓ ਵੀ ਜਿੰਨਾ ਚਿਰ ਸਾਡੀ ਸੋਚ ਦਾ ਪੱਧਰ ਛੋਟਾ ਹੈ, ਉਹਨਾਂ ਚਿਰ ਹੀ ਦੁੱਖ ਵੱਡੇ ਹੈ। ਜਦੋਂ ਸੋਚ ਦਾ ਪੱਧਰ ਵੱਡਾ ਵੱਡਾ ਵੱਡਾ ਬਣ ਗਿਆ, ਬਹੁਤ ਵੱਡਾ ਸੋਚ ਦਾ ਪੱਧਰ ਜਦੋਂ ਬਣ ਜੇ, ਫਿਰ ਤੇ ਮੌਤ ਵੀ ਛੋਟੀ ਰਹਿ ਜਾਂਦੀ ਹੈ। ਦੁੱਖ ਉਹਨਾਂ ਚਿਰ ਵੱਡੇ ਨੇ ਜਿੰਨਾ ਚਿਰ ਸਾਡੀ ਸੋਚ ਦਾ ਪੱਧਰ ਛੋਟਾ ਹੈ। ਦੁੱਖ ਉਦੋਂ ਛੋਟੇ ਹੋਣਗੇ ਜਦੋਂ ਅਸੀਂ ਵੱਡੇ ਬਣ ਗਏ। ਵੱਡੇ ਕਿੱਦਾਂ ਬਣਨਾ ਹੈ? ਅੰਦਰੋਂ ਸਟਰੋਂਗ ਬਣਨਾ ਹੈ, ਮਾਈਂਡ ਡਿਵੈਲਪ ਕਰਨਾ ਹੈ, ਅੰਦਰੋਂ ਸਟਰੋਂਗ ਬਣਾਂਗੇ ਤਾਂ ਦੁੱਖ ਛੋਟੇ ਹੋਣਗੇ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਜੇ ਦੁੱਖ ਵੱਡੇ ਐ ਅਸੀਂ ਆਪ ਬਹੁਤ ਛੋਟੇ ਆਪਣੇ ਆਪ ਨੂੰ ਵੱਡੇ ਕਰੋ ਭਾਈ ਤੇ ਵੱਡੇ ਹੋਇਆ ਜਾਣਾ ਜਦੋਂ ਵੱਡੇ ਨਾਲ ਜੁੜਾਂਗਾ ਸੋ ਕਹਿੰਦੇ ਮਹਾਰਾਜ ਬੜਾ ਵੱਡਾ ਘੇਰਾ ਹੈ ਖਲਗੀਆਂ ਵਾਲੇ ਕਹਿੰਦੇ ਕੋਈ ਨਹੀਂ ਭਾਈ ਦਿਲ ਦਿਮਾਗ ਵੱਡੇ ਰੱਖਿਓ ਤਕੜੇ ਹੋ ਕੇ ਲੜੋ ਕੋਈ ਨਹੀਂ ਹੁਣ ਫੈਸਲਾ ਕੀਤਾ ਹੈ ਆਪਾਂ ਕੁਰਬਾਨ ਕਰੀਏ ਚਲੋ ਜੀ ਜਿੰਨੇ ਤੀਰ ਸੀ ਉਹ ਚਲਾਉਂਦੇ ਰਹੇ ਜਿੰਨਾ ਗੋਲੀ ਸਿੱਕਾ ਸੀ ਉਹ ਵੀ ਚੱਲ ਗਿਆ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਤੇ ਕੋਈ ਗੋਲੀ ਸਿੱਕਾ ਵੀ ਨਹੀਂ ਰਿਹਾ ਹੁਣ ਤੇ ਤੀਰ ਵੀ ਮੁੱਕ ਗਏ ਐ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਹੁਣ ਕੀ ਕਰੀਏ ਮਹਾਰਾਜ ਕਹਿੰਦੇ ਹੁਣ ਬਸ ਫਿਰ ਵਾਰੀ ਵਾਰੀ ਚੱਲੀਏ ਤੇ ਜੂਝਦੇ ਜਿੰਨਿਆਂ ਨਾਲ ਜੂਝਿਆ ਜਾਏਗਾ ਜੂਝ ਕੇ ਸ਼ਹੀਦ ਹੋ ਜਾਈਏ ਜੇ ਨਹੀਂ ਜਾਵਾਂਗੇ ਤੇ ਆ ਪੈਣਗੇ ਜੇ 8-8 ਨਿਕਲਦੇ ਰਹੇ ਅਗਲੇ ਨੂੰ ਹੋਣਾ ਅੰਦਰ ਪਤਾ ਨਹੀਂ ਕਿੰਨੇ ਕਿੰਨੇ ਤੇ ਜੇ ਨਾਲ ਨਿਕਲੇ ਹੁਣ ਇਹਨਾਂ ਨੇ ਇਕੱਠਿਆਂ ਨੇ ਆ ਪੈਣਾ ਉਹਦੇ ਨਾਲੋਂ ਚੰਗਾ ਹੈ ਕਿ 8-8 ਜਾ ਕੇ ਸ਼ਹੀਦ ਹੋਈਏ ਲਓ ਜੀ 8-8 ਸਿੰਘਾਂ ਦਾ ਜਥਾ ਬਣਾ ਕੇ ਗੁਰੂ ਸਾਹਿਬ ਤੋੜਦੇ ਰਹੇ ਗੱਲ ਇਹ ਨਹੀਂ ਵੀ ਇੱਕ ਨੇ ਕਿੰਨਿਆਂ ਨੂੰ ਮਾਰਿਆ 50 ਨੂੰ ਮਾਰਿਆ ਕਿ 100 ਨੂੰ ਮਾਰਿਆ ਕਿ 5 ਨੂੰ ਮਾਰਿਆ ਕਿ 1 ਨੂੰ ਵੀ ਨਹੀਂ ਮਾਰਿਆ ਨੰਬਰ ਇਸ ਗੱਲ ਤੇ ਮਿਲਨੇ ਨੇ ਵੀ ਲੱਖਾਂ ਦੇ ਸਾਹਮਣੇ ਜਾਣ ਦੀ ਹਿੰਮਤ ਕੀਤੀ ਇਸ ਗੱਲ ਨੂੰ ਵੀ ਹਿੰਮਤ ਕਿਵੇਂ ਕੀਤੀ ਵੀ ਇਹ ਪਤਾ ਹੈ ਵੀ ਜਿਹੜਾ ਐਡੇ ਕਮਸਾਨ ਦੇ ਜੰਗ 'ਚ ਚੱਲਿਆ ਹੈ ਇੰਨੇ ਬੰਦੇ ਹੈ ਜਦੋਂ ਅਸੀਂ 8 ਕੁ ਬੰਦੇ ਨਿਕਲ ਕੇ ਜਾਵਾਂਗੇ ਇਹ ਗਰੰਟੀ ਹੈ ਵੀ ਮੁੜ ਕੇ ਨਹੀਂ ਆਉਂਦੇ ਪੱਕਾ ਪਤਾ ਵੀ ਮੁੜ ਕੇ ਨਹੀਂ ਆਉਂਦੇ ਪਰ ਜਿਹੜੇ ਨੰਬਰ ਮਿਲਦੇ ਆ ਨਾ ਚਮਕੌਰ ਦੇ ਸ਼ਹੀਦਾਂ ਨੂੰ ਇਸ ਕਰਕੇ ਵੀ ਕਿੰਨਿਆਂ ਨੂੰ ਮਾਰ ਗਿਆ ਕਿੰਨਾ ਜ਼ਿਆਦਾ ਲੜਿਆ ਕਿੰਨਾ ਟਾਈਮ ਕੱਢ ਗਿਆ ਇਸ ਕਰਕੇ ਨਹੀਂ ਉਹ ਤੇ ਉਦੋਂ ਹੀ ਮਿਲ ਜਾਂਦੇ ਆ ਜਦੋਂ ਉਹਨਾਂ ਨੇ ਹਿੰਮਤ ਕੀਤੀ ਵੀ ਚੱਲੀ ਲੜੀਏ ਕਰੇ ਫਿਰ ਬੰਦਾ ਕੀ ਬਾਹ ਲੱਗਦੀ ਬੰਦਾ ਲਾਉਂਦਾ ਹੀ ਹੈ ਹੁਣ ਇੱਕ ਨਾ ਇੱਕ ਗੱਲ ਹੋਰ ਮੈਂ ਇੱਥੇ ਕਹਿ ਦਿਆਂ ਸਾਡੇ ਮਨ 'ਚ ਇੱਥੇ ਪਤਾ ਆਉਂਦਾ ਵੀ ਯਾਰ ਐਡੀ ਦਲੇਰੀ ਕਿਵੇਂ ਆ ਗਈ ਐ ਨਹੀਂ ਆ ਰਿਹਾ ਮਾਈਂਡ ਵਿੱਚ ਤੁਹਾਡੇ ਵੀ ਐ ਕਿਵੇਂ ਹੋ ਸਕਦਾ ਇੰਨੇ ਬੰਦੇ ਜਿਹੜੀ ਇਹ ਗੱਲ ਮੈਂ ਕਹਿ ਰਿਹਾ ਨਾ ਸਾਡੀ ਭੈਣ ਨਾਲ ਤੁਰੀ ਜਾਂਦੀ ਹੋਵੇ ਸਾਡੇ ਨਾਲ ਤੁਰੀ ਜਾਂਦੀ ਹੋਵੇ ਸਾਡੇ ਨਾਲ ਹੋਵੇ ਤੁਰੀ ਜਾਂਦੀ ਤੇ ਤੇਰੇ ਕੋਲ ਹੋਵੇ ਸ੍ਰੀ ਸਾਹਿਬ ਫੜੀ ਹੱਥ 'ਚ ਕੁਦਰਤੀ ਤੇ ਸਕੀ ਭੈਣ ਹੋਵੇ ਜਾਂ ਸਾਡੀ ਮਾਂ ਹੋਵੇ ਜਾਂ ਸਾਡੀ ਧੀ ਹੋਵੇ ਤੇ 20-50 ਮੁਸਟੰਡੇ ਜੇ ਇਕੱਠੇ ਨਸ਼ੈੜੀ ਇਕੱਠੇ ਹੋਏ ਹੋਣ ਤੇ ਐਦਾਂ ਸਾਡੇ ਸਾਹਮਣੇ ਸਾਡੀ ਭੈਣ ਨੂੰ ਹੱਥ ਪਾ ਲੈ ਬਾਹ ਫੜ ਲੈਣ ਉਹਦੀ ਤੇ ਖਿੱਚ ਕੇ ਕਹਿਣ ਅਸੀਂ ਲੈ ਚੱਲੇ ਆ ਐਦਾਂ ਇਕੱਠੇ ਹੋ ਕੇ ਲੈ ਜਾਣ ਤੁਸੀਂ ਦੱਸੋ ਭਲਾ ਉੱਥੇ ਫਿਰ ਸ੍ਰੀ ਸਾਹਿਬ ਹੋਵੇ ਬੰਦੇ ਦੇ ਹੱਥ 'ਚ ਜਿੰਨੀ ਵਾਹ ਲੱਗੂ ਲਾਊ ਕਿ ਨਹੀਂ ਲਾਊ ਬੋਲੋ ਧੀ ਹੋਵੇ ਭੈਣ ਹੋਵੇ ਜਾਂ ਮਾਂ ਹੋਵੇ ਨਾਲ ਘਰ ਵਾਲੀ ਨੂੰ ਤੇਰੀ ਨੂੰ ਲੈ ਚੱਲਿਆ ਕਰ ਤੇਰੀ ਬੱਚੀ ਨੂੰ ਲੈ ਚੱਲਿਆ ਮੈਂ ਕਹਿੰਦਾ ਮਰਨ ਤੱਕ ਜਾਓਗੇ ਪਿਆਰਿਓ ਮਰਨ ਤੱਕ ਜ਼ੋਰ ਲਾਓਗੇ ਜਿੰਨਾ ਲੱਗੂ ਉਨਾ ਹੀ ਲਾਓਗੇ ਜ਼ੋਰ ਤੁਸੀਂ ਲਾਓਗੇ ਭੱਜ ਤੁਸੀਂ ਵੀ ਉਨਾ ਹੀ ਲੈਂਦੇ ਹੋ ਆਪਾਂ ਵੀ ਉਨਾ ਹੀ ਭੱਜ ਲੈਂਦੇ ਹਾਂ ਪ੍ਰੋਬਲਮ ਇਹ ਹੈ ਇੱਧਰ ਨੂੰ ਭੱਜ ਲੈਂਦੇ ਆ ਇੱਧਰ ਨੂੰ ਨਹੀਂ ਭੱਜਦੇ ਆ ਸਤਿ ਵਾਹ ਇਹ ਨਹੀਂ ਵੀ ਤੁਹਾਡੇ ਚੋਂ ਚੀਜ਼ ਹੈ ਨਹੀਂ ਹੈ ਇਹ ਨਾ ਤੁਸੀਂ ਕਹੋ ਵੀ ਸਾਡੇ ਜੇ ਜੀ ਇਹ ਭਰੀ ਸੀ ਇਹ ਬਾਹਰੋਂ ਪੈਂਦੀ ਹੈ ਕਿਤੋਂ ਨਹੀਂ ਪੈਂਦੀ ਇਹ ਤੇਰੇ ਵਿੱਚ ਹੈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਿੰਘੋ ਹੋਰ ਇਸ ਗੱਲ ਨੂੰ ਸਵਾਲ ਨੂੰ ਖੜਾ ਕਰੋ ਦਿਮਾਗ ਵਿੱਚ ਫਲਾਣਾ ਪਾਠ ਕਰਕੇ ਬੰਦੇ ਵਿੱਚ ਦਲੇਰੀ ਆ ਜਾਂਦੀ ਹੈ ਫਲਾਣਾ ਫਲਾਣੇ ਸਿਰ ਤੇ ਹੱਥ ਰਖਾ ਕੇ ਬੰਦਾ ਦਲੇਰ ਬਣਦਾ ਹੈ ਸਾਡੇ ਆਮ ਇਦਾਂ ਗੱਲ ਕਰਦੇ ਹਨ ਪੂਰੀ ਗੱਲ ਨੂੰ ਸੁਣਿਓ ਫਿਰ ਸਮਝ ਆਉਂਦੀ ਹੈ ਪੂਰੀ ਸੁਣਿਓ ਸਾਡੀ ਕੌਮ ਦੀ ਲੜਾਈ ਲੜਨ ਵਾਲੇ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਕਿ ਵੱਟਾਂ ਪਿੱਛੇ ਜਿਹੜੇ ਜ਼ਮੀਨਾਂ ਪਿੱਛੇ ਕਤਲ ਕਰਕੇ ਜੇਲ੍ਹਾਂ 'ਚ ਗਏ ਹੈ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਬੋਲੋ ਵੱਟਾਂ ਵਾਲਿਆਂ ਦੀ ਕਿਤੇ ਜ਼ਿਆਦਾ ਜੇ ਕਿਸੇ ਵੀ ਜੇਲ੍ਹ 'ਚ ਚਲੇ ਜਾਓ ਤੁਸੀਂ ਪੁੱਛੋ ਵੀ ਧਰਮ ਵਾਸਤੇ ਕੌਮ ਵਾਸਤੇ ਜਿਹੜੇ ਜੂਝੇ ਸੀ ਸਿੰਘ ਉਹਨਾਂ ਚੋਂ ਕਿੰਨੇ ਐ? ਕਿਸੇ ਜੇਲ੍ਹ ਚ 4 ਨੇ, ਕਿਸੇ ਚ 3 ਨੇ, ਕਿਸੇ ਚ 2 ਨੇ, ਕਿਸੇ ਚ 5 ਨੇ, ਤੇ ਉਹਨਾਂ ਨੂੰ ਪੁੱਛੋ ਵੀ ਵੱਡਾ ਪਿੱਛੇ ਜਿਹੜੇ ਕਤਲ ਕਰਕੇ ਆਏ ਐ, ਕਹਿੰਦੇ 5000। ਕਿੱਥੇ 5, ਕਿੱਥੇ 5000 ਵੱਟਾਂ ਪਿੱਛੇ? ਇਹ ਉਹੀ ਬੰਦੇ ਹੁੰਦੇ ਐ ਜਿਹੜੇ ਵੱਟਾਂ ਪਿੱਛੇ ਮਰਦੇ ਐ, ਵੱਟ ਪਿੱਛੇ ਵੀ ਐ ਖੜ ਜਾਂਦੇ, ਲੈ ਕੇ ਗੰਡਾਸਾ ਲੈ ਕੇ ਟਰੈਕਟਰ ਖਲਾਰ ਕੇ ਵੜ ਕੇ ਵਿਖਾਓ ਓਏ ਮੇਰੇ ਖੇਤ 'ਚ। ਭਾਈ ਇਦਾਂ ਹੀ ਸੀ, ਉਹ ਕਹਿ ਦਿੰਦੇ ਸੀ ਵੀ ਆ ਜਾਓ ਓਏ ਵੜ ਕੇ ਵਿਖਾਓ, ਸਾਡੇ ਆਨੰਦਪੁਰ 'ਚ ਰੱਖੋ ਸਤਨਾਮ। ਗੱਲ ਉਹੀ ਐ, ਇਸ ਗੱਲ ਨੂੰ ਸਮਝਿਓ, ਇਹ ਤੇਰੇ ਵਿੱਚ ਐ ਜਿਹੜਾ ਵੱਟ ਪਿੱਛੇ ਆ ਜਾਂਦਾ ਤੇਰੇ ਵਿੱਚ। ਇਹ ਦਲੇਰੀ ਕੋਈ ਬਾਹਰੋਂ ਨਹੀਂ ਭਰੀ ਜਾਂਦੀ, ਇਹ ਤੇ ਡਾਇਰੈਕਸ਼ਨ ਬਦਲੀ ਜਾਂਦੀ ਹੈ। ਭੱਜ ਸਕਦਾ ਸੀ ਤੂੰ, ਬਸ ਪਹਿਲਾਂ ਐ ਨੂੰ ਭੱਜਦਾ, ਫਿਰ ਐ ਨੂੰ ਭਜਾ ਦਿੰਦਾ। ਉਹ ਚੀਜ਼ ਤੇ ਤੇਰੇ ਵਿੱਚ ਹੁੰਦੀ ਹੈ, ਬਾਹਰੋਂ ਨਹੀਂ ਪਾਈ ਜਾਂਦੀ, ਬਾਹਰੋਂ ਕੁਛ ਨਹੀਂ ਪੈਂਦਾ ਕਿਸੇ ਬੰਦੇ ਨੂੰ। ਬਾਹਰੋਂ ਤੁਸੀਂ ਵੀਰ ਰਸ ਭਰ ਦਾਂਗੇ ਜੀ, ਇਹਦੇ ਚ ਕਿਧਰੇ ਨਹੀਂ ਭਰਿਆ ਜਾਂਦਾ, ਵੀਰ ਰਸ ਉਹਦੇ ਵਿੱਚ ਹੋਊਗਾ। ਤੈਨੂੰ ਬਸ ਉਹਨੂੰ ਉਹਦਾ ਸਟੀਅਰਿੰਗ ਸਿੱਧਾ ਕਰਨਾ ਪੈਣਾ ਹੈ, ਇਹਦੇ ਇੰਜਣ 'ਚ ਜਾਨ ਆਪਣੇ 'ਚ ਚਾਹੀਦੀ ਹੈ, ਹੋਊ ਬਸ ਸਟੀਅਰਿੰਗ ਹੀ ਘੁਮਾਉਣਾ ਪੈਂਦਾ ਹੁੰਦਾ, ਬਾਹਰੋਂ ਕੁਛ ਨਹੀਂ ਪੈਂਦਾ। ਜੇ ਬਾਹਰੋਂ ਕੁਝ ਪੈਂਦਾ ਹੁੰਦਾ ਪ੍ਰਿਥੀ ਚੰਦ 'ਚ ਪੈ ਜਾਣਾ ਸੀ। ਹਾਥੀ ਦਾ ਮੁਕਾਬਲਾ ਕਰਨ ਕੌਣ ਗਿਆ ਬੋਲੋ? ਸਿੰਘੋ ਬੋਲਿਓ ਬਈ, ਬਚਿੱਤਰ ਸਿੰਘ ਗਿਆ ਨਾ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲ, ਇੱਕ ਮੁੱਠ ਖਾ ਕੇ ਤੇਰੇ ਲੰਗਰਾਂ 'ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ। ਪਰ ਬਚਿੱਤਰ ਸਿੰਘ ਤੋਂ ਪਹਿਲਾਂ ਕਿਹਨੂੰ ਗਿਆ ਸੀ ਜਾਣ ਲਈ? ਦੁਨੀ ਚੰਦ ਨੂੰ। ਉਹਦੇ 'ਚ ਕੁਛ ਨਹੀਂ ਭਰਿਆ ਜਾ ਸਕਿਆ, ਨਹੀਂ ਭਰਿਆ ਜਾ ਸਕਿਆ, ਉਹਦੇ 'ਚ ਹੈ ਨਹੀਂ ਸੀ। ਬਚਿੱਤਰ ਸਿੰਘ ਉਹ ਸੀ ਜਿਹਦੇ 'ਚ ਹੈ ਸੀ। ਜੇ ਬਾਹਰੋਂ ਭਰਿਆ ਜਾਵੇ ਨਾ ਫਿਰ ਤੇ ਸਾਰਿਆਂ 'ਚ ਹੀ ਭਰ ਦਈਏ, ਇਹ ਤੇ ਇੱਕ ਮਿੰਟ ਦਾ ਕੰਮ ਹੈ, ਬਾਹਰੋਂ ਨਹੀਂ ਕੁਝ ਹੋ ਸਕਦਾ। ਅਗਲਾ ਆਪਣੇ ਆਪ ਤੇ ਕੰਮ ਕਰਨਾ ਚਾਹੇ ਤਾਂ ਹੁੰਦਾ ਹੈ। ਇਸ਼ਾਰਾ ਤੇ ਦੁਨੀ ਚੰਦ ਨੂੰ ਵੀ ਹੋਇਆ ਸੀ, ਇਸ਼ਾਰਾ ਬਚਿੱਤਰ ਸਿੰਘ ਨੂੰ ਵੀ ਹੋਇਆ ਸੀ, ਉਹਨੇ ਸਮਝਿਆ ਉਹਨੇ ਨਹੀਂ ਸਮਝਿਆ। ਇਹ ਚੀਜ਼ਾਂ ਸਾਡੇ ਵਿੱਚ ਨੇ, ਜਿਹੜਾ ਵੱਟ ਪਿੱਛੇ ਵੀ ਨਹੀਂ ਮਰ ਸਕਦਾ ਉਹਦੇ ਚ ਜੁਰਤ ਹੈ ਨਹੀਂ, ਉਹ ਆਨੰਦਪੁਰ ਸਾਹਿਬ ਜਾ ਕੇ ਵੀ ਨਹੀਂ ਲੜ ਸਕਣਾ ਉਹਨੇ। ਜੇ ਕਹਿ ਲਓ ਜਿਹੜਾ ਘਰੇ ਨਿਕੰਮਾ ਹੈ ਉਹ ਗੁਰੂ ਘਰ ਵੀ ਨਿਕੰਮਾ ਹੀ ਹੈ, ਅਣਖ ਜਿਹਦੇ 'ਚ ਹੈ ਹੀ ਨਹੀਂ ਉਹ ਬਾਹਰੋਂ ਕਿੱਥੋਂ ਭਰੀਏ, ਜਿਹੜੀ ਚੀਜ਼ ਉਹਦੇ ਅੰਦਰ ਹੈ ਨਹੀਂ। ਇਹ ਕੁਦਰਤੀ ਹੁੰਦੀ ਹੈ, ਜਦੋਂ ਬੰਦਾ ਉੱਧਰ ਪਹੁੰਚ ਗਿਆ ਬਸ ਫਿਰ। ਲਓ ਹੁਣ ਗੱਲ ਸੁਣਿਓ, ਇਹ ਗੱਲ ਦਿਮਾਗ 'ਚ ਰੱਖਿਓ, ਗੁਰੂ ਸਾਹਿਬ ਦੇ ਨਾਲ ਵਾਲੇ ਸਾਰੇ ਹੀ ਉਹ ਸੀ, ਮੈਂ ਕਹਿੰਦਾ ਚੁਣੇ ਹੀ ਉਹ ਨੇ ਜਿਹੜੇ ਮਰ ਮਰਨ ਵਾਲੇ ਹੁੰਦੇ ਹੀ ਆ ਸਾਡੇ ਪਿੰਡਾਂ 'ਚ। ਨਹੀਂ ਕਈ ਬੰਦਿਆਂ ਦੇ ਤੁਸੀਂ ਸਾਰੇ ਪਲਾਟਾਂ ਤੇ ਕਬਜ਼ੇ ਕਰ ਲਓ, ਜ਼ਮੀਨ ਤੇ ਕਬਜ਼ੇ ਕਰ ਲਓ, ਉਹ ਵਿਚਾਰੇ ਝੁੱਡੂ ਜੇ ਬਣ ਕੇ ਪੱਕੀ ਕਰੀਏ ਭਾਈ, ਲੜਿਆ ਹੀ ਨਹੀਂ ਜਾਂਦਾ, ਵੱਡੇ ਨੇ ਭਾਈ, ਮਾੜਾ ਬੰਦਾ ਕੀ ਕਰ ਸਕਦਾ, ਕਈ ਇਦਾਂ ਦੇ। ਤੇ ਕਈ ਵੇਖੋ ਤੁਸੀਂ, ਕਈ ਗਲ ਪੈ ਜਾਂਦੇ, ਕਈ ਗਲ ਪੈ ਜਾਂਦੇ ਕੁਦਰਤੀ। ਆ ਨਿੱਕੇ ਜਿਹੇ ਨਿਆਣੇ ਨੇ, ਕਿਸੇ ਨਿਆਣੇ ਦੀ ਚੌਕਲੇਟ ਖੋਹ ਕੇ ਖਾ ਜੂ ਉਹ ਰੋਣ ਲੱਗ ਜੂ, ਅੱਗੋਂ ਕਈ ਨਿਆਣੇ ਰੋਣ ਲੱਗ ਜਾਣਗੇ ਕਿ ਮੇਰੀ ਚੌਕਲੇਟ ਖਾ ਗਿਆ, ਰੋਣ ਲੱਗ ਜਾਂਦਾ ਨਿਆਣਾ। ਵੱਧ ਤੋਂ ਵੱਧ ਕੀ ਕਹੂ, ਭੈੜਾ ਜਿਹਾ ਮੂੰਹ ਬਣਾਊ, ਰੋਣ ਲੱਗ ਜਾ। ਤੇ ਕਿਸੇ ਬੱਚੇ ਦੀ ਤੁਸੀਂ ਚੌਕਲੇਟ ਖੋਇਓ ਉਹ ਤੈਨੂੰ ਮੁੱਖੀਆਂ ਮਾਰੂ, ਭਾਵੇਂ ਹੋਵੇ ਕੁਛ ਵੀ ਨਾ ਉਹਦੇ ਤੋਂ, ਪਰ ਮਾਰੂ ਤੇਰੇ ਆ ਕੇ। ਇਹ ਫਰਕ ਹੈ, ਇਹ ਵਿੱਚ ਹੈ, ਕਿਸੇ 'ਚ ਹੁੰਦਾ ਹੈ ਕਿਸੇ 'ਚ ਨਹੀਂ ਹੁੰਦਾ। 7 ਸਾਲ ਦੇ 10 ਸਾਲ ਦੇ ਬੱਚੇ ਨੂੰ ਵੇਖ ਲਿਓ ਤੁਸੀਂ, 10 ਸਾਲ ਦੇ ਬੱਚੇ ਨੂੰ ਇੱਕ ਨੂੰ ਤੁਸੀਂ ਵੇਖਿਓ, ਇੱਕ ਨੂੰ ਚਪੇੜ ਮਾਰਿਓ ਰੋਣ ਲੱਗ ਗਿਆ, ਇੱਕ ਨੂੰ ਮਾਰਿਓ ਅੱਗੋਂ ਤੇਰੇ ਮਾਰਦਾ, ਉਹਦੇ 'ਚ ਹਿੰਮਤ ਹੈ। ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੁਦਰਤ ਨੇ ਪੈਦਾ ਕੀਤਾ ਸਿਸਟਮ ਹੈ। ਬਾਕੀ ਆਪਣੀ ਪਛਾਣ ਕਰ ਲਿਓ, ਜੇ ਬਾਜਾ ਨਾ ਵਜਾਉਣਾ ਆਇਆ ਵੀ ਮੈਂ ਬਾਜੇ ਵਾਲਾ ਨਹੀਂ, ਮੇਰੇ ਉਂਗਲਾਂ ਨਹੀਂ ਚੱਲਦੀਆਂ, ਫਿਰ ਢੋਲਕੀ ਤੇ ਪੰਗਾ ਲੈ ਕੇ ਵੇਖ ਲਿਓ। ਜੇ ਇਹ ਨਾ ਆਈ ਫਿਰ ਚੱਲ ਯਾਰ ਚਿਮਟਾ ਹੀ ਸਹੀ, ਜੇ ਚਿਮਟਾ ਨਾ ਆਇਆ ਤੇ ਟੱਲੀਆਂ ਤੇ ਕਿਤੇ ਗਈਆਂ ਹੀ ਨਹੀਂ, ਜੇ ਟੱਲੀਆਂ ਨਾ ਆਈਆਂ ਚੱਲ ਫਿਰ ਐਂ ਅੱਖਾਂ ਬੰਦ, ਜਿਵੇਂ ਇੱਧਰ ਬੈਠੇ ਅੱਖਾਂ ਬੰਦ ਕਰਕੇ ਬਹਿ ਜਾ ਬਾਬਾ, ਐਂ ਸਹੀ ਚੱਲ ਜੇ ਐਂ ਨਹੀਂ ਤੇ ਫਿਰ ਇੱਥੇ ਤੇ ਹੈਗਾ ਹੀ ਹੈਗਾ। ਆਪਣੀ ਯੋਗਤਾ ਵੇਖ ਲੈ ਵੀ ਕਿਹੜੀ ਹੈ, ਵੜਕ ਵਾਲੀ ਹੈ ਕਿ ਲਿਖਣ ਵਾਲਾ ਹੈ ਕਿ ਗਾਉਣ ਵਾਲਾ, ਕੀ ਹੈ ਤੂੰ, ਆਪਣੀ ਪਾਵਰ ਵੇਖ ਲੈ, ਪਛਾਣ ਲੈ ਆਪਣੇ ਆਪ ਨੂੰ, ਹੋਵੇ ਕਿਤੇ ਤੂੰ ਬਹਿਣ ਵਾਲਾ ਹੀ ਤੇ ਪੰਗਾ ਲੈ ਲੈ ਢੋਲਕੀ ਨਾਲ। ਫਿਰ ਕੰਮ ਗਲਤ ਹੋ ਜੂ ਆਪਣੀ ਤਾਕਤ ਵੇਖ ਲੈ ਬਣਾਇਆ ਕਿਦਾਂ ਦਾ ਯੂਨੀਕ ਨੇ ਸਹਿਣਾ ਬੰਦਾ ਵੱਖਰਾ ਹੈ ਹਰ ਬੰਦਾ ਵੱਖਰਾ ਹੈ ਆਪਣੀ ਪਾਵਰ ਵੇਖ ਕੀ ਹੈ ਜਿਹੜਾ ਨਹੀਂ ਉਹ ਬਣਨ ਦੀ ਕੋਸ਼ਿਸ਼ ਨਾ ਕਰੀ ਬਸ ਹਿਸਾਬ ਜਿਹਾ ਲਾ ਲੈ ਵੀ ਆਹ ਇੰਨੇ ਕੁ ਜੋਗਾ ਆਹ ਕੁਛ ਹੈ ਮੇਰੇ 'ਚ ਤੇ ਉਦੋਂ ਬਾਅਦ ਵਾਅਦਾ ਨਾ ਕਰੀ ਵੱਡਾ ਗੱਲ ਨਾ ਉਨੀ ਕੀ ਕਰ ਲੈ ਵੇਖ ਲੈ ਵੀ ਬਣਾਇਆ ਕਿਦਾਂ ਜੇ ਕੰਡਾ ਬਣਾਇਆ ਤੇ ਕੰਡੇ ਵਾਲਾ ਹੀ ਰੋਲ ਰੱਖ ਜੇ ਦੁਨੀਆ 'ਚ ਗੁਲਾਬ ਹੀ ਗੁਲਾਬ ਹੁੰਦੇ ਤਾਂ ਵੀ ਦੁਨੀਆ ਵਧੀਆ ਨਹੀਂ ਸੀ ਲੱਗਣੀ ਕੰਡੇ ਵੀ ਹੁੰਦੇ ਆ ਨਾਲ ਜੋ ਬਣਾਇਆ ਤੈਨੂੰ ਬਸ ਉਹ ਹਿਸਾਬ ਵੇਖ ਆਪਣਾ ਉਹ ਰੋਲ ਪਲੇ ਕਰੀਏ ਵੈਸੇ ਚੈਪਟਰ ਵੱਖਰਾ ਹੈ ਪਰ ਸੁਣੋ ਅੱਗੇ ਸਤਿਗੁਰੂ ਕਹਿਣ ਲੱਗੇ ਬਈ ਕਿੰਨੇ ਕਹਿੰਦੇ ਲੱਖਾਂ ਦੇ ਹਿਸਾਬ ਨਾਲ ਨੇ ਜੀ ਅੱਜ ਕਲਗੀਆਂ ਵਾਲੇ ਕਹਿੰਦੇ ਆ ਭਾਈ ਫਿਰ ਹੋਵੋ ਤਕੜੇ ਦਿਲ ਦਿਮਾਗ ਖੋਲੋ ਆਪਣੇ ਕਰੀਏ ਮੁਕਾਬਲਾ ਲਓ ਜੀ ਅੱਠ ਅੱਠ ਸਿੰਘਾਂ ਦਾ ਜਥਾ ਗੁਰੂ ਸਾਹਿਬ ਨੇ ਭੇਜਿਆ ਪਹਿਲਾ ਜਥਾ ਗਿਆ ਜੂਝ ਕੇ ਸ਼ਹੀਦ ਹੋ ਗਿਆ ਇੱਕ ਸਿੰਘ ਪਹਿਰੇ ਤੇ ਖੜਾ ਜਦੋਂ ਕੋਈ ਸਿੰਘ ਜੂਝਿਆ ਕਰੇ ਸ਼ਹੀਦ ਹੋਇਆ ਕਰੇ ਤੇ ਜਕਾਰਾ ਲਾਇਆ ਕਰੇ ਉਹ ਸਿੰਘ ਸ਼ਹੀਦ ਹੋ ਗਿਆ ਫਿਰ ਜਕਾਰਾ ਲਾਇਆ ਕਰੇ ਉਹ ਹੋ ਗਿਆ ਸ਼ਹੀਦ ਉਹ ਜਕਾਰਾ ਲਾਇਆ ਕਰੇ ਅੰਦਰ ਵਾਲੇ ਸਿੰਘ ਇੰਨੇ ਜ਼ੋਰ ਨਾਲ ਬੋਲਣ ਐ ਨਹੀਂ ਲੱਗਦਾ ਵੀ ਅੰਦਰ 30-40 ਬੰਦੇ ਨੇ ਐ ਨਹੀਂ ਲੱਗਦਾ ਐ ਲੱਗਦਾ ਵੀ ਅੰਦਰ ਹਜ਼ਾਰਾਂ ਇੰਨਾ ਜ਼ੋਰ ਨਾਲ ਬੋਲਿਆ ਕਰਨ ਸਾਰੇ ਹਿੰਮਤ ਸਾਰੇ ਹੀ ਇੱਕ ਤੋਂ ਇੱਕ ਹਿੰਮਤੀ ਹੈ ਨਾ ਸਾਰੀ ਸਮਝ ਦਾ ਪੱਧਰ ਸਾਰਿਆਂ ਦਾ ਬਹੁਤ ਉੱਚਾ ਹੈ ਟੀਚਾ ਸਾਰਿਆਂ ਦਾ ਇੱਕ ਹੈ ਮਰਨਾ ਹੈ ਟੀਚਾ ਹੀ ਇੱਕ ਹੈ ਵੀ ਮਰਨਾ ਹੈ ਐ ਸੋਚ ਕੇ ਬੈਠੇ ਆ ਇੱਕੇ ਪਾਸੇ ਮੂੰਹ ਹੈ ਸਾਰਿਆਂ ਦਾ ਭਰੋਸਾ ਬੜਾ ਵੱਡਾ ਵਿਸ਼ਵਾਸ ਬੜਾ ਵੱਡਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਲਓ ਜੀ ਪਹਿਲਾ ਸਿੰਘ ਜਥੇ ਗਿਆ ਸ਼ਹੀਦ ਹੋ ਗਿਆ ਦੂਜਾ ਜਥਾ ਗਿਆ ਸ਼ਹੀਦ ਹੋ ਗਿਆ ਜਦੋਂ ਤੀਜਾ ਜਥਾ ਲੱਗਿਆ ਨਾ ਜਾਣ ਫਿਰ ਬਾਬਾ ਅਜੀਤ ਸਿੰਘ ਆ ਗਏ ਕਹਿੰਦੇ ਮਹਾਰਾਜ ਮੈਨੂੰ ਆਗਿਆ ਦਿਓ ਜੀ ਜੰਗ 'ਚ ਜਾਣ ਦੀ ਕੌਣ ਆਇਆ ਜੀ ਬਾਬਾ ਫਿਰ ਪੂਰਾ ਨਾਮ ਲਓ ਕੌਣ ਆਇਆ ਬਾਬਾ ਅਜੀਤ ਸਿੰਘ ਆ ਗਿਆ ਨਾ ਸਵਾਦ ਬਾਬਾ ਕਹਿਣ ਦਾ ਲੈ ਸੱਪਾਂ ਨੂੰ ਬਾਬੇ ਨਾ ਕਿਹਾ ਕਰੋ ਤੁਹਾਨੂੰ ਵਾਸਤਾ ਬਾਬਾ ਅਜੀਤ ਸਿੰਘ ਦਾ ਸੱਪ ਨੂੰ ਬਾਬਾ ਕਹਿਣਾ ਛੱਡ ਦਿਓ ਯਾਰ ਤੁਹਾਨੂੰ ਵਾਸਤਾ ਹੈ ਬਾਬਾ ਅਜੀਤ ਸਿੰਘ ਦਾ ਬਾਬਾ ਜੁਝਾਰ ਸਿੰਘ ਦਾ ਬਾਬਾ ਜੋਰਾਵਰ ਸਿੰਘ ਦਾ ਬਾਬਾ ਫਤਿਹ ਸਿੰਘ ਦਾ ਆ ਸਵਾਦ ਆਉਂਦਾ ਬਾਬੇ ਕਹਿਣ ਨੂੰ ਜੀ ਕਰਦਾ ਵੀ ਯਾਰ ਕੰਮ ਬਾਬਿਆਂ ਵਾਲੇ ਕੀਤੇ ਬਾਬਾ ਸਿਆਣਾ ਆ ਹੈ ਸਿਆਣਿਆਂ ਵਾਲਾ ਕੰਮ ਆ ਹੈ ਬਾਬਿਆਂ ਵਾਲਾ ਕੰਮ ਕਰਨਾ ਇਹਨਾਂ ਨੂੰ ਕਹੋ ਬਾਬੇ ਸਭ ਨੇ ਸਾਡੇ ਬਾਬੇ ਇਹ ਸੱਪ ਵੀ ਬਾਬੇ ਹੁੰਦੇ ਕਿਤੇ ਤੁਹਾਨੂੰ ਪੱਖੋਵਾਲ ਪਿਛਲੇ ਸਾਲ ਵੀ ਮੈਂ ਕਹਿ ਕੇ ਗਿਆ ਸੀ ਉਦੋਂ ਪਿਛਲੇ ਸਾਲ ਵੀ ਮੈਂ ਕਿਹਾ ਸੀ ਛੱਡ ਦਿਓ ਯਾਰ ਬਾਬੇ ਇਹ ਨਹੀਂ ਬਾਬੇ ਸਾਡੇ ਉਦਾਂ ਹੀ ਮੇਲੇ ਮੂਲੇ ਲਾ ਲਿਆ ਕਰੋ ਪਿੰਡਾਂ 'ਚ ਲਾ ਲਓ ਦੁਕਾਨਾਂ ਲਾ ਲਓ ਰੌਣਕ ਮੇਲਾ ਪਰ ਆਹ ਬਾਬਿਆਂ ਵਾਲੀਆਂ ਗੱਲਾਂ ਇਹ ਕਿੱਥੋਂ ਆ ਗਈਆਂ ਸੱਪ ਬਾਬਾ ਕਿੱਥੋਂ ਬਣ ਗਿਆ ਜਿਨ੍ਹਾਂ ਨੂੰ ਬਾਬੇ ਕਹਿੰਦੇ ਹੋ ਚਾਈਨਾ 'ਚ ਜਾ ਕੇ ਵੇਖਿਓ ਐਂ ਟੰਗੇ ਪਏ ਹੁੰਦੇ ਨੇ ਅਗਲਿਆਂ ਨੇ ਖਾਣ ਵਾਸਤੇ ਆਹ ਬਾਬੇ ਟੰਗੇ ਪਏ ਸਾਰੇ ਸਭ ਤੋਂ ਵਧੀਆ ਡਿਸ਼ ਹੈ ਉਹਨਾਂ ਦੀ ਫੇਵਰੇਟ ਡਿਸ਼ ਹੈ ਉਹਨਾਂ ਦੀ ਸਭ ਤੋਂ ਜ਼ਿਆਦਾ ਪਸੰਦ ਸੱਪ ਨੂੰ ਖਾਣਾ ਕਰਦੇ ਆ ਉਹ ਤਾਂ ਕਰਕੇ ਛੱਡੋ ਇਹ ਸਾਡੇ ਬਾਬੇ ਆ ਆਹ ਬਾਬਾ ਜਦੋਂ ਅਜੀਤ ਸਿੰਘ ਆਇਆ ਕੌਣ ਆਇਆ ਜੀ ਬਾਬਾ ਅਜੀਤ ਸਿੰਘ ਜੀ ਆਏ ਮਹਾਰਾਜ ਮੈਨੂੰ ਤੋਰੋ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਐ ਅਜੀਤ ਸਿਆ ਸ਼ਾਬਾਸ਼ ਚੱਲ ਕੇ ਆ ਜੇ ਮੈਂ ਸੱਦ ਦਾ ਗੱਲ ਕੁਝ ਹੋਰ ਸੀ ਆਪੇ ਚੱਲ ਕੇ ਆਇਆ ਨਵਾਂ ਇਤਿਹਾਸ ਸਿਰਜਿਆ ਜਾਣਾ ਹੈ ਜਦੋਂ ਲੋੜ ਪਊ ਤੇਰੇ ਵਰਗੇ ਤੇਰੀ ਕੁਰਬਾਨੀ ਤੋਂ ਸੇਧ ਲੈ ਕੇ ਅਨੇਕਾਂ ਜਾਨਾਂ ਵਾਰਨ ਲਈ ਆ ਜਿਆ ਕਰਨਗੇ ਆ ਤੇਰੇ ਤੋਂ ਸੇਧ ਲੈਣਗੇ ਆਪੇ ਆਇਆ ਚੱਲ ਕੇ ਮੈਂ ਬੁਲਾਇਆ ਆ ਜਾ ਲਓ ਜੀ ਬਾਬਾ ਅਜੀਤ ਸਿੰਘ ਜਾਂਦੇ ਐ ਸਤ ਸਿੰਘ ਨਾਲ ਹੋਰ ਜਾਂਦੇ ਐ ਗੁਰੂ ਸਾਹਿਬ ਹੁਣ ਗੜੀ ਤੇ ਉੱਪਰ ਆਪ ਗਏ ਵੀ ਐਤਕੀ ਮੈਂ ਆਪ ਵੇਖਣਾ ਐ ਨਾ ਖੜ ਕੇ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖਿਆ ਕਿਧਰਿਓ ਬਰਸ਼ਾ ਕਿਧਰਿਓ ਕੋਈ ਤੀਰ ਆ ਕੇ ਵੱਜਦਾ ਕਿਧਰੋਂ ਕੋਈ ਤਲਵਾਰ ਦਾ ਫੱਟ ਮਾਰਦਾ ਹੈ ਸੈਂਕੜਿਆਂ ਨਹੀਂ ਹਜ਼ਾਰਾਂ ਨੂੰ ਸੋਧ ਦੇ ਇਹ ਸਿੰਘ ਜਿਹੜੇ ਐ ਅੱਠ ਗਏ ਸੀ ਅਜੀਤ ਸਿੰਘ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਸੀ ਚਿਹਰਾ ਐ ਮਿਲਦਾ ਸੀ ਪਿਤਾ ਨਾਲ ਆਪਣੇ ਨਾਲ ਕਈ ਬੱਚੇ ਮਾਂ ਵਰਗੇ ਹੁੰਦੇ ਆ ਕਈਆਂ ਦਾ ਚਿਹਰਾ ਪਿਓ ਵਰਗਾ ਹੁੰਦਾ ਹੈ ਨੁਹਾਰ ਬੱਚਿਆਂ ਦੀ ਮਾਂ ਪਿਓ ਦੀ ਜਾਣੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਕਹਿੰਦੇ ਚਾਰੇ ਪੁੱਤ ਚਾਰੇ ਹੀ ਗੁਰੂ ਗੋਬਿੰਦ ਸਿੰਘ ਵਰਗੇ ਸੀ ਇਹਨਾਂ ਦੇ ਚਿਹਰੇ ਜਿਹੜੇ ਸੀ ਨਾ ਮਾਂ ਗੁਜਰੀ ਕਹਿੰਦੀ ਫਤਿਹ ਸਿੰਘ ਐ ਲੱਗਦਾ ਜਿਵੇਂ ਗੋਬਿੰਦ ਸਿੰਘ ਮੇਰਾ ਪੁੱਤ ਤੇਰੇ ਵਰਗਾ ਸੀ ਨਿੱਕਾ ਹੁੰਦਾ ਆਪਣੇ ਪਿਓ ਵਰਗਾ ਬਿਲਕੁਲ ਐ ਚਿਹਰੇ ਮਿਲਦੇ ਸੀ ਉਹਨਾਂ ਦੇ ਨੱਕ ਨੈਣ ਨਕਸ਼ ਬਿਲਕੁਲ ਮਹਾਰਾਜ ਤੇ ਤੇ ਦਾੜੀ ਛੋਟੀ ਸੀ ਥੋੜੀ ਜੀ ਜਦੋਂ ਅਜੀਤ ਸਿੰਘ ਗਿਆ ਅਜੀਤ ਸਿੰਘ ਫੁਰਤੀਲਾ ਬਹੁਤ ਸੀ ਤੇ ਬਾਬਾ ਅਜੀਤ ਸਿੰਘ ਜੀ ਨੇ ਜਦੋਂ ਉਦੋਂ ਇੱਕ ਵਾਰੀ ਤੇ ਐ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਆ ਗਏ ਭਾਈ ਜੰਗ ਚਾਹ ਪਾ ਗਏ ਐ ਲੱਗਦਾ ਸੀ ਬਾਅਦ ਚ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਨਹੀਂ ਸਾਹਿਬਜ਼ਾਦਾ ਸੀ ਉਹਨਾਂ ਦਾ ਗੁਰੂ ਸਾਹਿਬ ਨੇ ਵੇਖਿਆ ਐਦਾਂ ਬਰਸ਼ੀਆਂ ਵੱਜਦੀਆਂ ਐ ਅਖੀਰ ਨੂੰ ਜਦੋਂ ਥੱਲੇ ਡਿੱਗਿਆ ਘੋੜੇ ਤੋਂ ਗੜੀ ਕੰਨੀ ਮੂੰਹ ਹੋ ਗਿਆ ਉੱਪਰ ਖੜੇ ਗੁਰੂ ਗੋਬਿੰਦ ਸਿੰਘ ਦਿਸੇ ਦੂਰੋਂ ਹੀ ਐਦਾਂ ਹੱਥ ਜੋੜਦਾ ਹੋਇਆ ਧਰਤੀ ਤੇ ਡਿੱਗ ਪਿਆ ਵੀ ਸਤਿਗੁਰੂ ਜਿੰਨੀ ਕੁ ਨਿਭਦੀ ਸੀ ਮੈਂ ਨਿਭਾ ਚੱਲਿਆ ਇਹ ਅੱਜ ਵਾਲਾ ਦਿਨ ਹੈ 22 ਦਸੰਬਰ 8 ਪੋਹ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਗੁਰੂ ਸਾਹਿਬ ਨੇ ਜਦੋਂ ਜਕਾਰਾ ਇੱਕ ਸਿੰਘ ਲਾਉਂਦਾ ਸੀ ਨਾ ਉਹਨੂੰ ਮਾੜਾ ਜਿਹਾ ਐ ਕਹਿਤਾ ਜਦੋਂ ਸ਼ਹੀਦ ਹੋਇਆ ਅਜੀਤ ਸਿੰਘ ਉੱਥੇ ਗੁਰੂ ਸਾਹਿਬ ਨੇ ਆਪ ਜਕਾਰਾ ਲਾਇਆ ਇੰਨੀ ਜ਼ੋਰ ਨਾਲ ਤੇ ਪਿੱਛੇ ਸਿੰਘ ਨਹੀਂ ਬੋਲੇ ਉਹ ਸਤਿ ਸ੍ਰੀ ਅਕਾਲ ਕਹਿਣ ਲੱਗਿਆ ਗਲਾ ਭਾਰ ਆਇਆ ਵੀ ਮਹਾਰਾਜ ਦਾ ਆਪਣਾ ਪੁੱਤ ਇੰਨੇ ਜੋਸ਼ ਨਾਲ ਮਹਾਰ ਨੇ ਜਕਾਰਾ ਲਾਇਆ ਬੋਲੇ ਸੋ ਨਿਹਾਲ ਵੀ ਆਪ ਕਿਹਾ ਕਹਿੰਦੇ ਸਤਿ ਸ੍ਰੀ ਅਕਾਲ ਵੀ ਮਹਾਰਾਜ ਨੇ ਆਪ ਕਿਹਾ ਸਿੰਘਾਂ ਤੋਂ ਬੋਲਿਆ ਨਹੀਂ ਗਿਆ ਵੀ ਪੁੱਤ ਸ਼ਹੀਦ ਹੋਇਆ ਸਤਿਗੁਰੂ ਜਕਾਰੇ ਲਾਉਂਦੇ ਆ ਜਦੋਂ ਆਏ ਥੱਲੇ ਆਉਂਦਿਆਂ ਨੂੰ ਫਿਰ ਪੜਦੇ ਆ ਆਪਾਂ ਜੁਝਾਰ ਸਿੰਘ ਖੜਾ ਹੈ ਕਹਿੰਦਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਕੱਠਿਆਂ ਨੂੰ ਸਿਖਾਉਂਦੇ ਰਹੇ ਹੋ ਅੱਜ ਅੱਡ ਅੱਡ ਕਿਉਂ ਕਰਦੇ ਜੋਗੀ ਅੱਲਾ ਯਾਰ ਖਾਨ ਲਿਖਦਾ ਹੈ ਭਈਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ ਪਿਤਾ ਜੀ ਅੱਜ ਤੱਕ ਇਕੱਠੇ ਰਹੇ ਆ ਇਕੱਲੇ ਇਕੱਲੇ ਕਿਉਂ ਕਰਦੇ ਮੇਰਾ ਵੀ ਜੀ ਕਰਦਾ ਹੈ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਆ ਗਿਆ ਪਿਤਾ ਜੀ ਮੈਂ ਵੀ ਹਾਂ ਪਿਤਾ ਜੀ ਮੈਂ ਵੀ ਜਾਵਾਂ ਮੇਰਾ ਵੱਡਾ ਵੀਰ ਗਿਆ ਜੰਗ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜੰਗ ਨੂੰ ਪਿਤਾ ਜੀ ਮੈਂ ਵੀ ਪੜੋ ਪੜੋ ਵੱਡਾ ਵੀਰ ਵੱਡਾ ਵੀਰ ਵੇਖਦੇ ਘੜੀ ਤੇ ਭਰ ਕੇ ਸਤਿਗੁਰ ਵੇਖਦੇ ਘੜੀ ਦੇ ਉੱਤੇ ਭਰ ਕੇ ਵੇਖਦੇ ਘੜੀ ਦੇ ਉੱਤੇ ਭਰ ਕੇ ਸ਼ਹੀਦ ਜੋੜੀਆਂ ਸਾਨੂੰ ਵੇਖਦੇ ਅੱਜ ਵੇਖਦੇ ਘੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਵਿੱਚ ਗੀਤ ਜੋੜੀਆਂ ਸਾਰੇ ਬੋਲੋ ਇੱਕ ਵਾਰ ਗੁਰੂ ਤਾਂ ਬਥੇਰੇ ਹੋਣਗੇ ਬਾਜਾਂ ਵਾਲਾ ਨਹੀਂ ਕਿਸੇ ਨੇ ਮਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾਂ ਵਾਲਾ ਨਹੀਂ ਕਿਸੇ ਨੇ ਮਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾਂ ਵਾਲਾ ਨਹੀਂ ਕਿਸੇ ਨੇ ਮਣ ਜਾਣਾ ਬਾਜਾਂ ਵਾਲਾ ਨੀ ਕਿਸੇ ਨੇ ਬਣ ਜਾਣਾ ਤਾਂ ਬਥੇਰੇ ਕੋਣ ਗਏ ਲਓ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਗਏ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਗੜੀ ਤੇ ਖਲੋਤੇ ਫੇਰ ਜਕਾਰਾ ਲਾਇਆ ਜਦੋਂ ਥੱਲੇ ਆਏ ਛਾਮ ਪੈ ਗਈ ਅੱਜ ਦੀ ਅੱਠ ਪੋਹ ਦੀ ਛਾਮ ਪਈ ਜੰਗ ਬੰਦ ਹੋ ਗਿਆ ਹਨੇਰੇ ਦੇ ਵਿੱਚ ਰਾਤ ਦਾ ਸਮਾਂ ਹੋਣ ਕਰਕੇ ਕਹਿੰਦੇ ਵੀ ਹੁਣ ਨਹੀਂ ਸਵੇਰੇ ਵੇਖਾਂਗੇ ਕਿੰਨੇ ਕੁ ਰਹਿ ਗਏ ਹੋਣਗੇ ਅੰਦਰ ਅੱਜ ਦਾ ਦਿਨ ਤੇ ਲੰਘ ਗਿਆ ਸ਼ਾਮ ਨੂੰ ਗੁਰੂ ਸਾਹਿਬ ਨਾਲੇ ਦਸਤਾਰ ਸਜਾਉਂਦੇ ਆ ਕੇਸ ਵਾਹੁੰਦੇ ਆ ਦਮਾਲਾ ਦਸਤਾਰ ਸਜਾਉਂਦੇ ਆ ਨਾਲੇ ਮਹਾਰਾਜ ਕਹਿੰਦੇ ਕੱਲ ਅਸੀਂ ਜਾਵਾਂਗੇ ਭਾਈ ਮੈਂ ਵੀ ਜਾਣਾ ਜੰਗ 'ਚ ਜੂਝਾਂਗੇ ਅੱਜ ਦੀ ਰਾਤ ਹੀ ਰਹਿ ਗਈ ਭਾਈ ਕਹਿੰਦੇ ਸਿੰਘ ਇਕੱਠੇ ਹੋਏ ਕਹਿੰਦੇ ਮਹਾਰਾਜ ਸਾਡੀ ਬੇਨਤੀ ਹੈ ਅਸੀਂ ਇਕੱਠਿਆਂ ਨੇ ਫੈਸਲਾ ਕੀਤਾ ਹੈ ਵੀ ਤੁਸੀਂ ਤੇ ਸਾਡੇ ਵਰਗੇ ਹਜ਼ਾਰਾਂ ਤਿਆਰ ਕਰ ਦੋਗੇ ਹੋਰ ਬੜੇ ਨੇ ਜਿਹੜੇ ਉਡੀਕਦੇ ਨੇ ਜਿਹੜੇ ਲੈਣਾ ਚਾਹੁੰਦੇ ਆ ਤੁਹਾਡੀ ਸੋਚ ਨੂੰ ਹੈ ਹੁੰਦੇ ਆ ਇਹਨਾਂ ਦੇ ਤੁਸੀਂ ਤੇ ਭਰ ਸਕਦੇ ਹੋ ਇਹ ਚੀਜ਼ ਮੈਂ ਫੇਰ ਉਹੀ ਬੇਨਤੀ ਨਾਲ ਕਰਦੇ ਆ ਵੀ ਹੋਣਗੇ ਵਿੱਚ ਕਈ ਜਿਹੜੇ ਸਮਝਣਾ ਚਾਹੁੰਦੇ ਆ ਇਹ ਚੀਜ਼ ਨੂੰ ਸਾਡੇ ਵਰਗੇ ਤੁਸੀਂ ਬਹੁਤ ਬਣਾ ਦਿਓਗੇ ਅਸੀਂ ਸਾਰੇ ਰਲ ਕੇ ਤੁਹਾਡੇ ਵਰਗਾ ਇੱਕ ਨਹੀਂ ਬਣਾ ਸਕਦੇ ਤੁਹਾਡੇ ਵਰਗਾ ਅਸੀਂ ਨਹੀਂ ਬਣਾ ਸਕਦੇ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਗਏ ਗੁਰੂ ਸਾਹਿਬ ਕਹਿਣ ਲੱਗੇ ਕਿ ਐਦਾਂ ਛੱਡ ਕੇ ਚਲੇ ਜਾਵਾਂ ਇਹ ਨਹੀਂ ਹੋ ਸਕਦਾ ਫਿਰ ਪੰਜ ਸਿੰਘ ਇਕੱਠੇ ਹੋ ਗਏ ਕਹਿੰਦੇ ਜੀ ਅਸੀਂ ਤੇ ਤੁਹਾਨੂੰ ਪੰਜੇ ਜਣੇ ਹੁਕਮ ਕਰਾਂਗੇ ਤੁਸੀਂ ਕਿਹਾ ਸੀ ਪੰਜਾਂ ਦੀ ਮੰਨਿਆ ਕਰਾਂਗੇ ਤੁਹਾਨੂੰ ਹੁਕਮ ਕਰਾਂਗੇ ਛੱਡ ਕੇ ਜਾਓ ਚਲੋ ਫੈਸਲਾ ਹੋਇਆ ਮਰ ਨੇ ਆਪਣੀ ਕਲਗੀ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਮਗਰ ਆਉਣ ਵਾਸਤੇ ਕਿਹਾ ਦੱਸਦਾ ਵੀ ਆਹ ਤਾਰਿਆਂ ਦੀ ਸੇਧ ਨੂੰ ਇਦਾਂ ਇਦਾਂ ਜਾਣਾ ਹੈ ਗੁਰੂ ਸਾਹਿਬ ਨੇ ਪੈਰਾਂ 'ਚੋਂ ਜੋੜਾ ਚਰਨਾਂ 'ਚੋਂ ਲਾਹ ਦਿੱਤਾ ਨੰਗੇ ਪੈਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਨਿਕਲੇ ਵੀ ਲੁਕ ਕੇ ਨਹੀਂ ਕਹਿੰਦੇ ਨੇ ਤਾੜੀ ਮਾਰ ਕੇ ਸੱਚੇ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਵਿੱਚੋਂ ਨਿਕਲੇ ਕੱਚੀ ਗੜੀ ਨੂੰ ਹੁਣ ਤੇ ਚਲੋ ਸੰਗ ਮਰਮਰ ਲੱਗ ਗਿਆ ਗੜੀ ਖਤਮ ਹੋ ਗਈ ਵਿਦੇਸ਼ਾਂ ਵਿੱਚ ਕਰੋੜਾਂ ਰੁਪਇਆ ਲਾਇਆ ਗਿਆ ਕਰੋੜਾਂ ਰੁਪਇਆ ਨਿਸ਼ਾਨੀਆਂ ਬਚਾਉਣ ਵਾਸਤੇ ਸਿੱਖਾਂ ਨੇ ਕਰੋੜਾਂ ਰੁਪਇਆ ਲਾਇਆ ਹੈ ਨਿਸ਼ਾਨੀਆਂ ਮਟਾਉਣ ਵਾਸਤੇ ਜਿੱਥੇ ਜਿੱਥੇ ਵੀ ਸਤਿਗੁਰਾਂ ਦੀਆਂ ਜਾਦਾਂ ਸੀ ਪ੍ਰਾਣੀਆਂ ਸਭ ਮਟਾਈਆਂ ਵਿਦੇਸ਼ਾਂ ਵਾਲੇ ਐ ਚਿਣ ਦਿੰਦੇ ਆ ਜੇ ਪਤਾ ਲੱਗ ਜੇ ਵੀ ਆਹ ਨਿਸ਼ਾਨੀ ਹੈ ਉਹਨੂੰ ਹਰੇਕ ਕੈਮੀਕਲ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਸ਼ੀਸ਼ਿਆਂ ਵਿੱਚ ਜੜ ਦਿੰਦੇ ਆ ਵੀ ਬਚੀ ਰਵੇ ਇਹ ਚੀਜ਼ ਇਹ ਖਰਾਬ ਨਾ ਹੋਵੇ ਜਿੱਥੇ ਤੱਕ ਬਚਾ ਸਕਦੇ ਆ ਬਚਾ ਕੇ ਰੱਖੀਏ ਉਹਨਾਂ ਨੇ ਕਰੋੜਾਂ ਰੁਪਇਆ ਬਚਾਉਣ ਤੇ ਲਾਇਆ ਸਾਡਿਆਂ ਸਿੱਖਾਂ ਨੇ ਕਰੋੜਾਂ ਰੁਪਇਆ ਮਟਾਉਣ ਤੇ ਲਾਇਆ ਜਿਹੜੇ ਕਾਰ ਸੇਵਾ ਵਾਲੇ ਬਾਬਿਆਂ ਨੇ ਮਾਰ ਸੇਵਾ ਕਰਤੀ ਕਾਰ ਸੇਵਾ ਦੇ ਨਾਂ ਤੇ ਸਾਰੀਆਂ ਨਿਸ਼ਾਨੀਆਂ ਮਟਾ ਦਿੱਤੀਆਂ ਅਕਾਲ ਤਖਤ ਵਾਲੀਆਂ ਲੱਗੀਆਂ ਗੋਲੀਆਂ ਕਿੱਥੇ ਨੇ 84 'ਚ ਲੱਗੀਆਂ ਸੀ ਜਿਹੜੀਆਂ ਪਰ ਜੱਲਿਆਂ ਵਾਲੇ ਬਾਗ ਦੀਆਂ ਅਜੇ ਵੀ ਹੈ ਨੇ ਲੱਗਦਾ ਨਹੀਂ ਵੀ ਇਹ ਨੀਤੀ ਹੈ ਉਤਲੇ ਜੋ ਚਾਹੁੰਦੇ ਐ ਅੱਗੇ ਤੋਂ ਅੱਗੇ ਬਾਬਿਆਂ ਤੱਕ ਖਬਰ ਪਹੁੰਚ ਜਾਂਦੀ ਹੈ ਇਹਨਾਂ ਨੂੰ ਪੈਸਾ ਚਾਹੀਦਾ ਅਗਰਾਈਆਂ ਕਰ ਕਰਾ ਕੇ ਕੋਈ ਨਿਸ਼ਾਨੀ ਛੱਡੀ ਹੈ ਜੇ ਜੱਲਿਆਂ ਵਾਲੇ ਬਾਗ ਦੀਆਂ ਗੋਲੀਆਂ ਰਹਿ ਸਕਦੀਆਂ ਤੇ 84 ਵਾਲੀਆਂ ਗੋਲੀਆਂ ਕਿੱਧਰ ਗਈਆਂ ਉਹ ਰਹਿਣੀਆਂ ਚਾਹੀਦੀਆਂ ਸੀ ਪਰ ਕਿਉਂ ਕਿਉਂਕਿ ਜੇ ਗੋਲੀ ਦਿਸੇਗੀ ਤੇ ਬੱਚੇ ਨੇ ਸਵਾਲ ਕਰਨਾ ਕਾਹਦੀਆਂ ਨੇ ਫਿਰ ਅਗਲਾ ਸਵਾਲ ਇਹ ਉੱਠੂ ਵੀ ਆਏ ਕੌਣ ਸੀ ਚੜ ਕੇ ਫਿਰ ਹਿਸਟਰੀ ਛੇੜੀ ਜਾਏਗੀ ਫਿਰ ਲਾਂਤਾਂ ਪੈਣਗੀਆਂ ਉਹ ਚੀਜ਼ਾਂ ਖਤਮ ਕਰਤਾ ਇਹ ਇਤਿਹਾਸ ਖਤਮ ਕਰਤਾ ਸੋ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਚਮਕੌਰ ਦੀ ਗੜੀ ਵਿੱਚੋਂ ਅੱਜ ਵਾਲਾ ਅੱਜ ਦੀ ਜਿਹੜੀ ਰਾਤ ਆਉਣੀ ਹੈ ਇਹ ਰਾਤ ਗੁਰੂ ਸਾਹਿਬ ਨੇ ਆਰਾਮ ਨਹੀਂ ਕੀਤਾ ਅੱਜ ਵਾਲੀ ਰਾਤ ਪਏ ਨਹੀਂ ਪੂਰੀ ਰਾਤ ਪਹਿਲਾਂ ਤੇ ਸਾਰੀ ਰਾਤ ਜਿਹੜੀ ਲੰਘੀ ਹੈ ਇਹ ਨਹੀਂ ਸੁੱਤੇ ਇਦੋਂ ਪਹਿਲੀ ਰਾਤ ਹੈ ਜਿਹੜੀ ਉਹ ਵੀ ਨਹੀਂ ਸੁੱਤੇ 6 ਪੋ ਨੂੰ ਅਨੰਦਪੁਰ ਸਾਹਿਬ ਛੱਡਿਆ 6 ਵਾਲੀ ਰਾਤ ਵੀ ਜਾਗਦਿਆਂ ਦੀ ਲੰਘੀ 7 ਦਾ ਸਾਰਾ ਦਿਨ ਸਫ਼ਰ ਕੀਤਾ 7 ਦੀ ਰਾਤ ਵੀ ਜਾਗਦਿਆਂ ਦੀ ਲੰਘੀ 8 ਪੋ ਸਾਰਾ ਦਿਨ ਜੰਗ ਹੋਇਆ ਸਾਰਾ ਦਿਨ ਜਾਗਦਿਆਂ ਦਾ ਲੰਘਿਆ ਤੇ 8 ਪੋ ਦੀ ਸਾਰੀ ਰਾਤ ਇਹ ਵੀ ਜਾਗਦਿਆਂ ਦੀ ਲੰਘੀ ਇਹ 9 ਪੋ ਜਿਹੜਾ ਕੱਲ ਆਉਣਾ ਹੈ ਕੱਲ ਨੂੰ ਮਾਛੀਵਾੜੇ ਜਾ ਕੇ ਟਿੰਡ ਦਾ ਸਰਾਣਾ ਲਾ ਕੇ ਪਏ ਹੈ 3 ਦਿਨ 3 ਰਾਤਾਂ ਜਾਗਦਿਆਂ ਦੀ ਇੱਥੇ ਸੁਣਿਓ ਜਦੋਂ ਸੱਚੇ ਪਾਤਸ਼ਾਹ ਨਿਕਲੇ ਕਹਿੰਦੇ ਆਪਾਂ ਬੜੀ ਬੜੀ ਗੱਲ ਕਰਦੇ ਆ ਵੀ ਬੱਦਲਾਂ 'ਚ ਬਿਜਲੀ ਚਮਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ ਦਇਆ ਸਿੰਘ ਵੱਲ ਨਿਗਾ ਪਈ ਜਾਂ ਦਾਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੇਖਿਆ ਮੇਰੇ ਪੁੱਤਾਂ ਦੀਆਂ ਲਾਸ਼ਾਂ ਨੇ ਐਦਾਂ ਹੀ ਬਸ ਕਾਲੀ ਕਾਲੀ ਲੰਘ ਚੱਲੇ ਆ ਜਿਵੇਂ ਬਾਕੀਆਂ ਦੇ ਸਿੰਘਾਂ ਕੋਲੋਂ ਲੰਘੇ ਐਦਾਂ ਹੀ ਲੰਘ ਚੱਲੇ ਮੈਂ ਫਿਰ ਬੇਨਤੀ ਕਰਦਾ ਗੱਲਾਂ ਕਰਨੀਆਂ ਕਰਾਉਣੀਆਂ ਸੌਖੀਆਂ ਜਦੋਂ ਬੀਤਦੀ ਹੈ ਫਿਰ ਪਤਾ ਲੱਗਦਾ ਐਦਾਂ ਸਾਡੇ ਤੇ ਬੀਤਦੇ ਜਦੋਂ ਬੱਚੇ ਨੂੰ ਕਿਤੇ ਟੀਕਾ ਵੀ ਲੱਗੇ ਇੰਜੈਕਸ਼ਨ ਵੀ ਲਾਏ ਡਾਕਟਰ ਬੱਚਾ ਰੋ ਪਵੇ ਤੇ ਪਿਓ ਕਹਿੰਦਾ ਪਰੇ ਮੈਨੂੰ ਪਰੇ ਨੂੰ ਕਰ ਦਿਓ ਮੈਂ ਨਹੀਂ ਇਹਦਾ ਰੋਣਾ ਚੱਲ ਸਕਦਾ ਇਹਨੇ ਚੀਕ ਮਾਰਨੀ ਹੈ ਮੇਰੇ ਤੋਂ ਨਹੀਂ ਸੁਣੀ ਜਾਂਦੀ ਰਵਾਓ ਨਾ ਨਿਆਣੇ ਨੂੰ ਐ ਪਿਓ ਕਹਿੰਦਾ ਹਮੇਸ਼ਾ ਪਰੇ ਕਰ ਦਿਓ ਮੈਂ ਨਹੀਂ ਸੁਣ ਸਕਦਾ ਗੁਰੂ ਸਾਹਿਬ ਦਾ ਐ ਲੰਘ ਜਾਣਾ ਸੌਖਾ ਨਹੀਂ ਸੀ ਕਹਿੰਦੇ ਫਿਰ ਜਦੋਂ ਐਦਾਂ ਲੰਘ ਚੱਲੇ ਤੇ ਉਦੋਂ ਫਿਰ ਪੁੱਛਿਆ ਕਹਿੰਦੇ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੀਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਆ ਤੁਹਾਡਾ ਪੁੱਤ ਹੈ ਇਹ ਤੇ ਐ ਲੰਘ ਚੱਲਿਓ ਜਿਵੇਂ ਜਾਣਦੇ ਹੀ ਨਹੀਂ ਇਹਦੇ ਤੇ ਹੱਥ ਤੇ ਫੇਰ ਜੋ ਜਾਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਮੈਂ ਝੱਲ ਲਾਂਗਾ ਇਹ ਵੀ ਕਹਿਣ ਲੋਕੀ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮੈਂ ਜੇ ਹੱਥ ਫੇਰੂ ਤੇ ਸਾਰਿਆਂ ਤੇ ਲੜੇ ਸਾਰੇ ਐ ਪੁੱਤਾਂ ਤੋਂ ਵੱਧ ਕੇ ਅੱਗੇ ਗਏ ਐ ਮੇਰੇ ਲਈ ਇਹ ਬਰਾਬਰ ਨੇ ਗੱਲ ਖੂਨ ਦੇ ਰਿਸ਼ਤੇ ਦੀ ਨਹੀਂ ਗੱਲ ਸੋਚ ਦੀ ਹੈ ਮੈਂ ਮਾਈਂਡ ਵੇਖਦਾ ਮੈਂ ਦੇਹ ਨਹੀਂ ਵੇਖਦਾ ਮੈਂ ਤਨ ਨਹੀਂ ਵੇਖਦਾ ਮੇਰੇ ਅਜੀਤ ਸਿੰਘ ਨੇ ਮੈਨੂੰ ਪਿਓ ਮੰਨਿਆ ਹੈ ਪਰ ਇਹਨਾਂ ਨੇ ਵੀ ਮੈਨੂੰ ਘੱਟ ਨਹੀਂ ਮੰਨਿਆ ਇਹ ਆਜ਼ਾਦ ਹੁੰਦਾ ਨਾ ਹਰ ਬੰਦਾ ਚਾਹੇ ਚਾਹੇ ਪੁੱਤ ਵੀ ਨਾ ਮੰਨੇ ਪਿਓ ਪਰ ਇਹ ਉਹ ਨੇ ਜਿਨ੍ਹਾਂ ਨੇ ਬਹੁਤ ਪਿਆਰ ਕੀਤਾ ਹੈ ਮੈਂ ਸੋਚ ਵੇਖਦਾ ਸਰੀਰ ਨਹੀਂ ਵੇਖਦਾ ਜੇ ਮੈਂ ਕੱਪੜਾ ਪਾਉਂ ਤੇ ਸਾਰਿਆਂ ਤੇ ਨਹੀਂ ਤੇ ਕਿਸੇ ਤੇ ਵੀ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਇਆ ਸਿੰਘ ਨੇ ਕਿਹਾ ਇੱਕ ਤੇ ਰੱਖ ਲੈਂਦੇ ਮਹਾਰਾਜ ਜੱਗ ਨਿਸ਼ਾਨੀ ਜਿੱਦਾਂ ਵੇਖੋ ਕਵੀ ਦੀਆਂ ਲਾਈਨਾਂ ਹੁੰਦੀਆਂ ਨੇ ਜ਼ਰੂਰੀ ਇਦਾਂ ਨਹੀਂ ਵੀ ਵਾਰਤਾਲਾਪ ਦਇਆ ਸਿੰਘ ਨਾਲ ਹੋ ਰਹੀ ਹੈ ਦਇਆ ਸਿੰਘ ਨੂੰ ਸਮਝਾਉਣਾ ਪਵੇ ਦਇਆ ਸਿੰਘ ਇਦਾਂ ਨਹੀਂ ਸੀ ਥੱਲੇ ਦਇਆ ਸਿੰਘ ਦਾ ਇਹ ਗੱਲ ਜਦੋਂ ਕਵੀ ਕਰਦੇ ਆ ਉਹ ਇਦਾਂ ਕਰਦੇ ਆ ਉਹਨੂੰ ਰੂਪ ਇਦਾਂ ਦਿੰਦੇ ਆ ਮਹਾਰਾਜ ਕਹਿੰਦੇ ਆ ਜਾ ਚੱਲੀਏ ਜੱਗ ਨਿਸ਼ਾਨੀਆਂ ਕਿਹੜੀਆਂ ਅੰਮ੍ਰਿਤ ਧਾਰੀ ਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਰੱਖਣੀ ਸੀ ਨਾ ਦੋ ਬੇੜੀਆਂ 'ਚ ਪੈਰ ਕਿਵੇਂ ਰੱਖੀਏ ਜਾਂ ਪੋਤੀ ਰੱਖਦਾ ਜਾਂ ਫਿਰ ਜਿਹੜੇ ਅਸੂਲ ਜਿਹੜਾ ਸਿਧਾਂਤ ਹੈ ਉਹ ਰੱਖਣਾ ਸੀ। ਦਇਆ ਸਿੰਘ ਕਹਿੰਦਾ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਕਹਿੰਦੇ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ, ਕਿਉਂ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਇਹ ਅੱਜ ਦਾ ਇਤਿਹਾਸ ਹੈ, ਏਦਾਂ ਹੀ ਲੰਘ ਚੱਲੇ ਆ। ਕੱਫਣੋਂ ਬਗੈਰ ਗੁਰੂ ਸਾਹਿਬ ਦੀ ਆ ਕਵਿਤਾ ਸੁਣੋ, ਵਾਂਝੀ ਹੈ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਲਾਲਾਂ ਨੂੰ ਏਦਾਂ ਹੀ ਛੱਡ ਕੇ, ਸੱਚ ਹੈ ਪਿਆਰਿਓ ਕਹਿਣਾ ਹੀ ਸੌਖਾ ਹੈ, ਜਦੋਂ ਐਂ ਸਰੀਰ ਰੁਲਦਾ ਪਿਆ ਹੋਵੇ ਐਂ ਛੱਡ ਕੇ ਚਲੇ ਜਾਣਾ ਇਹ ਸਭ ਕਹਿਣਾ ਹੀ ਸੌਖਾ ਹੈ। ਧੰਨ ਕਮਾਈਆਂ ਬਹੁਤ ਵੱਡਾ ਜਿਗਰਾ ਚਾਹੀਦਾ, ਸੋਚ ਦਾ ਪੱਧਰ ਬਹੁਤ ਉੱਚਾ ਚਾਹੀਦਾ, ਏਦਾਂ ਕਹਿਣਾ ਏਦਾਂ ਲੰਘਣਾ ਸੌਖਾ ਨਹੀਂ ਹੁੰਦਾ। ਲਓ ਸੁਣਿਓ ਧਿਆਨ ਨਾਲ, ਚਮਕੌਰ ਵਾਲੀ ਘੜੀ ਬੇਨਤੀ ਇੱਕ ਮੈਂ ਕਰਾਂ ਬਈ ਟਕਾ ਬਣਾ ਕੇ ਰੱਖਿਓ ਸਿੰਘੋ, 4 ਵਜੇ ਤੱਕ ਆਪਾਂ ਸਮਾਪਤੀ ਕਰਦੇ ਹਾਂ, ਬਾਕੀ ਇਤਿਹਾਸ ਆਪਾਂ ਕੱਲ੍ਹ ਸੁਣਾਵਾਂਗੇ, ਪਰ ਹਿਲਜੁਲ ਨਾ ਹੋਵੇ ਬਿਲਕੁਲ। ਆ ਜਿਹੜੇ 15 ਮਿੰਟ ਨੇ ਟਕਾ ਰੱਖਿਓ, ਪੂਰਾ ਇਕਾਗਰਤਾ ਬਣਾ ਕੇ ਰੱਖਿਓ। ਅੱਜ ਦਾ ਇਤਿਹਾਸ ਹੈ ਇਹ, ਅੱਜ ਦਾ ਅੱਜ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਵੱਡੇ ਸ਼ਹੀਦ ਹੁੰਦੇ ਆ, ਅੱਜ ਵਾਲੇ ਦਿਨ ਚਮਕੌਰ ਦੀ ਗੜੀ ਨੇ ਆਵਾਜ਼ ਦਿੱਤੀ। ਸੁਣੋ, ਚਮਕੌਰ ਵਾਲੀ ਗੜੀ ਹੋ ਕੇ ਨਾ ਪੁਕਾਰਦੀ, ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰਦੀ, ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰਦੀ, ਦਇਆ ਸਿੰਘ ਹੋਣੀ ਵੇਖੋ ਮੁੱਖੋਂ ਪਏ ਬੋਲਦੇ, ਸੱਚੇ ਸਤ ਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ। ਏਦਾਂ ਹੀ ਲੰਘ ਚੱਲਿਓ ਜੀ, ਸੁਣਦੇ ਕਿਉਂ ਨਹੀਂ, ਆ ਗੱਲ ਗੋਲਦੇ ਕਿਉਂ ਨਹੀਂ ਜੀ ਤੁਸੀਂ? ਮਾੜਾ ਜਿਹਾ ਬੱਚਿਆਂ ਕੰਨੀ ਵੇਖ ਤੇ ਲਓ, ਤੁਹਾਡੇ ਪੁੱਤ ਪਏ ਆ, ਅੱਜ ਵਾਲਾ ਦਿਨ ਅੱਜ ਦਾ ਇਤਿਹਾਸ ਆ। ਸੁਣੋ ਫਿਰ, ਦਇਆ ਸਿੰਘ ਹੋਣੀ ਵੇਖੋ ਮੁੱਖੋਂ ਪਏ ਬੋਲਦੇ, ਸੱਚੇ ਸਤ ਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ, ਸੱਚੇ ਸਤ ਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ, ਵਾਸਤਾ ਤੁਹਾਨੂੰ ਵਾਸਤਾ ਤੁਹਾਨੂੰ ਨਿਭਾਓ ਰਸਮ ਜਾਂਦੀ ਵਾਰ ਦੀ, ਕੱਫਣ ਤੋਂ ਵਾਂਝੀ ਲਾਸ਼ अजीत ते जुझार दी कफन को वंजी लाश अजीत ते जुझार दी कैसा होना जेरा गुरु वे प्यारे पहला बड़ा फेर छोटा जंग च उतारिया पहला बड़ा फेर छोटा जंग च उतारिया समझ ना आवे समझ ना आवे मौज कैसी है दातार दी कफन तो वंजी लाश अजीत ते जुझार दी कफन को वंजी लाश अजीत ते जुझार दी वेखता सही कोल बाजा वाले सच्चे पातशाह नेड़े आके ते वेखो माड़ा जा आ चेक ते करो फट किथे किथे लगे है आ माड़ा जा जखम ते वेख लो आ वेखो जीत सिंह दे किथे किथे बरछियां लगियां किथे किथे फट लगे आ माड़ा जा कोले ते आ जो आ वेखो ते सही ऐं ते ना लंगो कोल दी सच्चे पातशाह सच्ची किड्डा जिगरा चाहीदा कैसा पत्थर है किवें हो वेखो इंपोसीबल लगता भी इदां कोई बच्चियां दे कोल दी मर जाए इक करी कोले आके ते वेखो आ फट वेखो किथे किथे लगे ने हां जी सुनो वेखता सही कोल बाजां वालिया किन्ना डूंगा फट अजीत जुझार खालिया किन्ना डूंगा फट अजीत जुझार खालिया एक वारी पाल एक वारी पाल गल वकड़ी प्यार दी कफन को वंजी लाश अजीत ते जुझार दी कफन को वंजी लाश अजीत ते जुझार दी पातशाह एक बारी प्यार दी गुलवकड़ी ते पाओ ऐदां ना लगो पर कहिंदे सच्चे पातशाह ऐदां लंघवे कोल दी जिद्दां जाणदे ही नहीं कहिंदे जे पावांगा कपड़ा ते सब ते नहीं ते किसे ते भी नहीं मेरे वास्ते मेरे पुत कुछ खास नहीं बाकी दे कुछ आम नहीं ये सारियां दी सोच दा पत्थर इक्को जिहा है जज्बा सारिया च इको जिहा है ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਫਿਰ ਜਿਹੜੀ ਅੱਜ ਦੀ ਰਾਤ ਆ ਰਹੀ ਹੈ ਨਾ ਪਿਆਰਿਓ, ਇਸ ਰਾਤ ਗੁਰੂ ਗੋਬਿੰਦ ਸਿੰਘ ਸਾਰੀ ਰਾਤ ਸਫ਼ਰ ਕਰਦੇ ਰਹੇ, ਪੈਦਲ ਨੰਗੇ ਪੈਰੀ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ, ਨੰਗੇ ਪੈਰੀ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਬਾਕੀ ਦਾ ਇਤਿਹਾਸ ਜਿਵੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਇਆ ਆਪਾਂ ਕੱਲ੍ਹ ਭਾਵੇਂ ਸ਼ਹੀਦੀ ਦਿਹਾੜੇ ਤੇ ਅੱਗੇ ਆਉਣੇ ਆ ਨਾ, ਉਹ ਆਪਾਂ ਕੱਲ੍ਹ ਗੱਲ ਕਰਾਂਗੇ। ਇੱਕ ਗੱਲ ਥੋੜ੍ਹੀ ਜਿਹੀ ਵਿੱਚ ਦੀ ਕਰ ਦਈਏ ਵੀ ਜਿਹੜੇ ਛੋਟੇ ਸਾਹਿਬਜ਼ਾਦੇ ਆ ਉੱਧਰਲੇ ਪਾਸੇ ਪਹਿਲੀ ਰਾਤ ਰਹੇ ਚੱਕ ਢੇਰਾਂ ਪਿੰਡ 'ਚ, ਸਤਲੁਜ ਦੇ ਕੰਢੇ ਉੱਤੇ ਸਰਸਾ ਦਰਿਆ ਜਿਹੜਾ ਹੈ ਸਤਲੁਜ ਦੇ ਵਿੱਚ ਪੈਂਦਾ ਹੈ, ਉੱਥੇ ਪਿੰਡ ਹੈ ਚੱਕ ਢੇਰਾਂ। ਉਸ ਨਗਰ ਦੇ ਵਿੱਚ ਕੁੰਮੇ ਮਾਸ਼ਕੀ ਦੀ ਛੱਪਰੀ 'ਚ ਜਿਹੜੀ ਰਾਤ ਲੰਘੀ ਹੈ ਇਹ ਛੋਟਿਆਂ ਨੇ ਕੱਟੀ ਹੈ, ਤੇ ਜਿਹੜੀ ਅੱਜ ਵਾਲੀ ਰਾਤ ਆ ਰਹੀ ਹੈ ਇਹ ਸਹੇੜੀ ਦੇ ਪਿੰਡ ਦੇ ਕੋਲ ਇੱਕ ਪਿੰਡ ਹੈ, ਗੰਗੂ ਦਾ ਪਿੰਡ ਹੈ ਸਹੇੜੀ। ਇੱਥੇ ਇੱਕ ਪਿੰਡ ਹੈ ਕਾਈ ਨੌਰ, ਉਸ ਪਿੰਡ ਦੇ ਵਿੱਚ ਇੱਕ ਛੱਪੜ ਹੈ ਜਿੱਥੇ ਅੱਜ ਛੱਪੜ ਹੈ ਪਰ ਕਦੇ ਉੱਥੇ ਤਲਾਬ ਹੁੰਦਾ ਸੀ, ਪੁਰਾਣੀਆਂ ਇੱਟਾਂ ਦਾ ਬਣਿਆ ਇੱਕ ਤਲਾਬ ਸੀ। ਉਹਦੇ ਕੰਢੇ ਤੇ ਝਿੜਾ ਸੀ ਇੱਕ ਦਰਖਤਾਂ ਦਾ। ਉੱਥੇ ਅੱਜ ਦੀ ਜਿਹੜੀ ਰਾਤ ਆ ਰਹੀ ਹੈ ਕਿਉਂਕਿ ਗੰਗੂ ਚਾਹੁੰਦਾ ਸੀ ਕਿ ਮਾਤਾ ਜੀ ਕੋਲ ਇੱਕ ਖੁਰਜੀ ਸੀ ਮਾਇਆ ਵਾਲੀ, ਖੱਚਰ ਦੇ ਉੱਤੇ ਲੱਦੀ ਹੋਈ ਸੀ, ਖੱਚਰ ਤੇ ਮਾਤਾ ਜੀ ਇੱਕ ਖੱਚਰ ਨਾਲ ਹੀ ਸੀ ਜਿਹਦੇ ਉੱਤੇ ਬਾਬਾ ਫਤਿਹ ਸਿੰਘ ਬੈਠਾ ਸੀ, ਤੋਂ ਅੱਡ ਹੋਏ ਸੀ ਤੇ ਖੱਚਰ ਨਾਲ ਸੀ। ਇਹ ਵੈਸੇ ਆਪਾਂ ਗੱਲ ਕੱਲ ਕਰਾਂਗੇ। ਇੱਥੇ ਰਾਤ ਇਹ ਪਿੰਡ ਸਹੇੜੀ ਨਹੀਂ ਲੈ ਕੇ ਗਿਆ, ਇਹਨੇ ਸੋਚਿਆ ਸੀ ਮੇਰਾ ਦਾਅ ਲੱਗ ਜੇ ਇੱਥੇ ਹੀ ਮੈਂ ਮਾਇਆ ਲੈ ਕੇ ਤੇ ਰਾਤੋ ਰਾਤ ਮੈਂ ਨਿਕਲ ਜਾਵਾਂਗਾ, ਇਹਨਾਂ ਨੂੰ ਇੱਥੇ ਹੀ ਛੱਡ ਦਿਆਂਗਾ। ਇਹ ਕੁੰਮੇ ਮਾਸ਼ਕੀ ਦੇ ਘਰੋਂ ਤੇ ਗੰਗੂ ਲੈ ਆਇਆ ਸੀ ਉਹਦੀ ਛੱਪਰੀ ਚੋਂ, ਪਰ ਸਹੇੜੀ ਪਿੰਡ ਵਿੱਚ ਨਹੀਂ ਸੀ ਲੈ ਕੇ ਗਿਆ। ਪਿੰਡ ਕਾਈ ਨੌਰ ਹੈ ਜਿਹੜਾ, ਉਸ ਪਿੰਡ ਦੇ ਵਿੱਚ ਇਹ ਤਲਾਬ ਸੀ, ਤਲਾਬ ਦੇ ਕੰਢੇ ਤੇ ਜਿਹੜੀ ਅੱਜ ਦੀ ਰਾਤ ਹੈ ਇਹਦਾ ਦਾਅ ਨਹੀਂ ਲੱਗਿਆ ਕਿਉਂਕਿ ਮਾਤਾ ਜੀ ਸਾਰੀ ਰਾਤ ਸੁੱਤੇ ਨੇ। ਇਹ ਪਿੰਡ ਚੋਂ ਪ੍ਰਸ਼ਾਦਾ ਵੀ ਲੈ ਆਇਆ ਸੀ, ਕਿਤੋਂ ਪ੍ਰਸ਼ਾਦਾ ਲੈ ਆਇਆ, ਆਪਣੇ ਘਰ ਵੀ ਭੱਜ ਕੇ ਕਿਉਂਕਿ ਨੇੜੇ ਸਹੇੜੀ ਸੀ, ਪਿੰਡ ਵੀ ਆਪਣੇ ਜਾ ਕੇ ਆਇਆ ਰਾਤੋ ਰਾਤ। ਇਹਦਾ ਦਾਅ ਨਹੀਂ ਲੱਗਿਆ, ਮਾਤਾ ਜੀ ਸਾਰੀ ਰਾਤ ਸੁੱਤੇ ਨੇ, ਇਹ ਵੀ ਥੱਕਿਆ ਸੀ ਸਾਰੇ ਦਿਨ ਦਾ, ਕਾਫੀ ਲੇਟ ਤੱਕ ਤੇ ਜਾਗਦਾ ਰਿਹਾ ਵੀ, ਪਰ ਮੁੜ ਕੇ ਐਸਾ ਸੁੱਤਾ ਇਹਨੂੰ ਜਾਗ ਹੀ ਨਹੀਂ ਆਈ। ਮਾਤਾ ਜੀ ਸਵੇਰੇ ਤਲਾਬ ਤੇ ਹੱਥ ਪੈਰ ਧੋ ਕੇ ਤੇ ਬੈਠ ਗਏ। ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਜਿਹੜੀ ਰਾਤ ਆ ਰਹੀ ਹੈ ਇਹ ਅੱਠ ਪੋਹ ਦੀ ਰਾਤ ਕਾਈ ਨੌਰ ਪਿੰਡ ਵਿੱਚ ਕੱਟੀ, ਨੌ ਪੋਹ ਦੀ ਰਾਤ ਸਹੇੜੀ ਪਿੰਡ ਵਿੱਚ ਕੱਟੀ, ਦਸ ਪੋਹ ਦੀ ਰਾਤ ਮੁਰਿੰਡੇ ਥਾਣੇ ਵਿੱਚ ਕੱਟੀ, 11 ਤੇ 12 ਪੋਹ ਦੀਆਂ ਦੋ ਰਾਤਾਂ ਇਹ ਸਰਹੰਦ ਠੰਡੇ ਬੁਰਜ 'ਚ ਕੱਟੀਆਂ ਤੇ 13 ਪੋਹ ਨੂੰ ਸ਼ਹੀਦ। ਇਹ 21, 22, 23, 24, 25, 26, 27, 26 ਦਸੰਬਰ ਤੱਕ 27 ਨੂੰ ਫਿਰ ਇਹ ਸ਼ਹੀਦੀਆਂ ਹੁੰਦੀਆਂ, ਇਹ ਹਫ਼ਤਾ ਪੂਰਾ। ਸੋ ਆਪਾਂ ਬਾਕੀ ਦੀ ਗੱਲ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਆਪ ਸਾਰਿਆਂ ਨੂੰ ਬੇਨਤੀ ਹੈ ਭਾਈ, ਸਾਰੇ ਸੁਣੋ ਧਿਆਨ ਨਾਲ, ਪਹਿਲੀ ਗੱਲ ਤੇ ਗੁਰੂ ਜੀ ਚੱਲਦੇ ਨੇ ਆਪਾਂ ਫੇਰ ਜਾਵਾਂਗੇ, ਪਹਿਲੀ ਬੇਨਤੀ। ਦੂਜੀ ਬੇਨਤੀ ਇਹ ਹੈ ਵੀ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਇਸ ਨਗਰ ਦੇ ਪੱਖੋਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਕਈ ਆਪਾਂ ਪਿਛਲੇ ਸਾਲ ਆਪਾਂ ਸਾਰੇ ਇੱਦਾਂ ਹੀ ਇਕੱਠੇ ਹੋਏ ਹੋਵਾਂਗੇ ਤੇ ਕਈ ਕਹਿੰਦੇ ਹੋਣਗੇ ਅਗਲੇ ਸਾਲ ਤੱਕ ਛਕ ਲਾਂਗੇ, ਇੱਕ ਸਾਲ ਵਿੱਚ ਵੇਖ ਲਓ ਕਿੰਨੇ ਆਪਣੇ ਨਾਲੋਂ ਵਿਛੜ ਗਏ, ਕਈਆਂ ਦੇ ਆਪਾਂ ਭੋਗ ਤੇ ਜਾਇਆ ਹੈ, ਕਈਆਂ ਦੇ ਆਪਾਂ ਸੰਸਕਾਰ ਵੇਖ ਲਏ, ਇੱਕ ਸਾਲ 'ਚ ਕਿੰਨੇ ਚਲੇ ਗਏ, ਕਿੰਨੇ ਚਲੇ ਗਏ, ਕਈ ਨਵੇਂ ਆ ਗਏ ਕਈ ਚਲੇ ਗਏ, ਆਉਂਦੇ ਸਾਲ ਨੂੰ ਪਤਾ ਨਹੀਂ ਕਿਹਦੀ ਵਾਰੀ ਆ ਜਾਣੀ ਹੈ, ਕਦੋਂ ਸਮਾਂ ਆ ਜਾਣਾ ਕੋਈ ਪਤਾ ਨਹੀਂ, ਢਿੱਲ ਨਾ ਕਰੀਏ। ਇਹੋ ਜਿਹੇ ਦਿਨਾਂ ਦੇ ਵਿੱਚ ਇਤਿਹਾਸ ਨੂੰ ਯਾਦ ਕਰਦਿਆਂ ਸਤਿਗੁਰ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਦਾਖਲਾ ਲਈਏ, ਇਸ ਸਕੂਲ ਦੀ ਪੜ੍ਹਾਈ ਕਰੀਏ। ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ, ਕੱਲ ਪੱਖੋਵਾਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅੰਮ੍ਰਿਤ ਸੰਚਾਰ ਹੋਏਗਾ। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਖੁਸ਼ੀ ਸੀ ਜਿਹੜਾ ਇਹ ਮਿਸ਼ਨ ਵਿੱਚ ਦਾਖਲ ਹੋਵੇ, ਉਹ ਜਿੰਨੇ ਸ਼ਹੀਦ ਹੋਏ ਆ ਸਾਰੇ ਇੱਕ ਸੋਚਧਾਰ ਇੱਕ ਸੋਚ ਦੇ ਧਾਰਨੀ ਸੀ, ਸਾਰਿਆਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਇਸ ਰਾਹ ਤੇ ਤੁਰਾਂਗੇ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਇੱਕ ਪ੍ਰੋਮਿਸ ਕਰਨਾ ਹੈ ਵੀ ਆਹ ਸੋਚ ਦੇ ਅਸੀਂ ਧਾਰਨੀ ਹੋਵਾਂਗੇ। ਸੋ ਅੰਮ੍ਰਿਤ ਛਕਣਾ ਦਾਖਲਾ ਲੈਣਾ ਹੈ ਵੀ ਇਸ ਸਕੂਲ ਦੇ ਅਸੀਂ ਸਟੂਡੈਂਟ ਹਾਂ ਸਾਡਾ ਪਤਾ ਲੱਗੇ ਵੀ ਆਹ ਸੋਚ ਨੂੰ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਮਨੋ ਮੰਨਾਂਗੇ ਇਹ ਹੈ ਵਾਅਦਾ ਕਰਨਾ ਤੇ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਅੰਮ੍ਰਿਤ ਨਹੀਂ ਛਕਿਆ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜ਼ਰੂਰ ਮਨ ਬਣਾਓ ਅੰਮ੍ਰਿਤ ਛਕੋ ਸਿੰਘ ਸਜੋ ਆਓ ਗੁਰਬਾਣੀ ਪੜ੍ਹੀਏ ਤੇ ਆਪਣਾ ਜੀਵਨ ਸਫਲ ਕਰੀਏ ਤੇ ਆਪਣੀ ਲੜਾਈ ਆਪਣੇ ਆਪ ਨਾਲ ਹੈ ਹੁਣ ਵੇਖੋ ਇੰਨੀ ਜਿੰਨੀ ਮੈਂ ਜਾਣਕਾਰੀ ਦਿੱਤੀ ਹੈ ਇਹ ਇਨਫੋਰਮੇਸ਼ਨ ਜਾਣਕਾਰੀ ਹੈ ਬਸ ਹੁਣ ਇਦੋਂ ਅੱਗੇ ਲੜਾਈ ਤੁਹਾਡੀ ਤੁਹਾਡੇ ਨਾਲ ਹੈ ਗਿਆਨ ਉਹ ਤੁਹਾਡਾ ਉਦੋਂ ਬਣੇਗਾ ਜਦੋਂ ਉਹਨੂੰ ਜ਼ਿੰਦਗੀ 'ਚ ਲਾਗੂ ਕਰੋਗੇ ਇਹ ਸਾਡਾ ਗਿਆਨ ਉਦੋਂ ਬਣਨਾ ਉਹਨਾਂ ਚਿਰ ਤੇ ਜਾਣਕਾਰੀ ਹੈ ਜਾਣਕਾਰੀਆਂ ਜਿੰਨੀਆਂ ਮਰਜ਼ੀ ਲਈ ਜਾਓ ਦੀਵਾਨ ਜਿੰਨੇ ਮਰਜ਼ੀ ਸੁਣੀ ਜਾਓ ਚਾਹੇ ਸੁਣ ਕੇ ਜਾਣਕਾਰੀ ਲੈ ਲਓ ਚਾਹੇ ਪੜ੍ਹ ਕੇ ਜਾਣਕਾਰੀ ਲੈ ਲਓ ਗ੍ਰੰਥ ਪੜ੍ਹੀ ਜਾਓ ਕਿਤਾਬਾਂ ਪੜ੍ਹੀ ਜਾਓ ਜਾਣਕਾਰੀ ਜਿੰਨੀ ਮਰਜ਼ੀ ਇੱਥੇ ਇਕੱਠੀ ਕਰ ਲਓ ਪਰ ਉਹਨਾਂ ਚਿਰ ਉਹ ਗਿਆਨ ਸਾਡਾ ਗਿਆਨ ਨਹੀਂ ਬਣਦਾ ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ ਤਾਂ ਕਰਕੇ ਮੇਰੀ ਸਭ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਣਾ ਤਿਆਰੀਆਂ ਕਰੋ ਭਾਈ ਕਈ ਭੁੱਲ ਗਲਤੀਆਂ ਕਰ ਬੈਠੇ ਆ ਉਹ ਦੁਬਾਰਾ ਸੁਧਾਈ ਕਰਾਣ ਤੇ ਆਪਾਂ ਇਸ ਸਕੂਲ ਦੇ ਵਿਦਿਆਰਥੀ ਬਣੀਏ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਤੇ ਸਹਿਜ ਪਾਠ ਵੀ ਇੱਕ ਬੇਨਤੀ ਹੋਰ ਹੈ ਕੱਲ੍ਹ ਇੱਕ ਦੋ ਸੇਵਾਦਾਰ ਪ੍ਰਬੰਧਕਾਂ ਨੂੰ ਬੇਨਤੀ ਹੈ ਉੱਥੇ ਬਾਹਰ ਹੋਰ ਬਾ ਦੇਣਗੇ ਜਾਂ ਆਪਣੇ ਨਾਲ ਲੈ ਆਇਓ ਸੇਵਾਦਾਰ ਉੱਥੋਂ ਆ ਜਾਣਗੇ ਤੇ ਬਾਹਰਲੇ ਪਾਸੇ ਬੈਠਣਗੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਹੈ ਗੁਰਬਾਣੀ ਦੇ ਅਰਥ ਪੜ੍ਹਨੇ ਹੈ ਉਹ ਭਾਈ ਗੁਰਬਾਣੀ ਨੂੰ ਆਪ ਪੜ੍ਹੋ ਸਹਿਜ ਪਾਠ ਕਰੋ ਤੇ ਸੇਵਾਦਾਰ ਆਉਣਗੇ ਜਿਨ੍ਹਾਂ ਨੇ ਨਾਮ ਲਿਖਾਣੇ ਨੇ ਲਿਖਾਓ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਏਗਾ ਪਰਸੋਂ ਸਹਿਜ ਪਾਠ ਆਰੰਭ ਕਰਾਉਣ ਵਾਸਤੇ ਸਿੰਘ ਆਉਣਗੇ ਐਤਵਾਰ ਹੈ ਪਰਸੋਂ ਤੇ ਜਿਹੜੇ ਵੀਰਾਂ ਭਰਾਵਾਂ ਨੇ ਸਹਿਜ ਪਾਠ ਕਰਨੇ ਨੇ ਉਹ ਆਪਣੇ ਨਾਮ ਆਉਂਦੇ ਹੋਏ ਲਿਖਾ ਕੇ ਆਇਓ ਸਹਿਜ ਪਾਠ ਕਰਨ ਵਾਸਤੇ ਵੀ ਮਨ ਬਣਾਓ ਕਿਉਂਕਿ ਹਰ ਘਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਬਾਣੀ ਪੜਾਂਗੇ ਤਾਂ ਹੀ ਨੌਲੇਜ ਹੋਏਗੀ ਤਾਂ ਹੀ ਤੇ ਠੱਗਦੇ ਤੇ ਬਾਬੇ ਠੱਗ ਕੇ ਲੀਡਰ ਲੁੱਟ ਕੇ ਖਾ ਗਈ ਦੁਨੀਆ ਆ ਸਾਡਾ ਪੰਜਾਬ ਦਾ ਬੇੜਾ ਗਰਕ ਕੀਤਾ ਇਹਨਾਂ ਠੱਗਾਂ ਨੇ ਇਹ ਠੱਗਾਂ ਨੇ ਕੀਤਾ ਹੈ ਜਿਨ੍ਹਾਂ ਨੇ ਸਹੀ ਗੱਲ ਦੱਸੀ ਨਹੀਂ ਦਿਮਾਗ 'ਚ ਨਹੀਂ ਬੈਠੀ ਆਪ ਪੜੋਗੇ ਪਤਾ ਲੱਗੇਗਾ ਸਾਡੇ ਵਰਗਿਆਂ ਦੇ ਝੂਠ ਫੜੇ ਜਾਣਗੇ ਜਦੋਂ ਤੁਸੀਂ ਆਪ ਬਾਣੀ ਪੜੋਗੇ ਪਤਾ ਲੱਗੇ ਵੀ ਗੁਰੂ ਸਾਹਿਬ ਤੇ ਐ ਕਹਿੰਦੇ ਆ ਬਾਣੀ 'ਚ ਤੇ ਆਹ ਕੁਝ ਲਿਖਿਆ ਬੜੇ ਸਿੱਖ ਤੁਹਾਡੇ ਚੇਤਾਂ ਦੇ ਐ ਜਿਹੜੇ ਪੜ੍ਹੇ ਲਿਖੇ ਐ ਪਰ ਅੱਜ ਤੱਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਨਹੀਂ ਪੜ੍ਹਿਆ ਤੇ ਜੇ ਤੁਸੀਂ 5-7 ਅੰਗ ਰੋਜ਼ ਪੜ੍ਹੋ ਨਾ ਜੇ 7 ਅੰਗ ਰੋਜ਼ ਪੜ੍ਹੀਏ ਮੰਨ ਲਓ ਤੇ ਮਸਾਂ ਹੀ 15 ਮਿੰਟ ਲੱਗਣਗੇ 15 ਮਿੰਟ ਮਸਾਂ ਲੱਗਣਗੇ ਤੇ ਮੈਂ ਕਹਿੰਦਾ 20 ਮਿੰਟ 15-20 ਮਿੰਟ ਰੋਜ਼ ਕੱਢੋ ਰੋਜ਼ 20 ਮਿੰਟ ਘੜੀ ਵੇਖ ਕੇ ਤੇ ਇੱਕ ਸਾਲ ਵਿੱਚ ਭੋਗ ਪਾ ਦੋਗੇ ਸਹਿਜ ਪਾਠ ਦਾ ਕੋਈ ਬੰਨਿਆ ਥੋੜਾ ਵੀ ਤੁਸੀਂ 15 ਦਿਨਾਂ 'ਚ ਹੀ ਕਰਨਾ ਜਾਂ 7 ਦਿਨਾਂ 'ਚ ਹੀ ਕਰਨਾ ਸਾਲ ਵਿੱਚ ਭੋਗ ਪਾਇਆ ਕਰੋ ਭਾਵੇਂ 1.5 ਸਾਲ 'ਚ ਭੋਗ ਪਾ ਲਓ ਤਾਂ 2 ਸਾਲ 'ਚ ਪਾ ਲਓ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਰੱਖ ਲਿਆ ਕਰੋ ਉਹਦਾ ਜਨਮ ਦਿਨ ਵੀ ਮਨਾਇਆ ਗਿਆ ਨਾਲੇ ਤੁਹਾਨੂੰ ਗੁਰਬਾਣੀ ਦਾ ਗਿਆਨ ਮਿਲਿਆ ਨਾਲੇ ਬੱਚੇ ਨੂੰ ਵੀ ਇਹ ਚੇਤਾ ਰਹੇਗਾ ਵੀ ਮੇਰਾ ਪਿਤਾ ਮੇਰੀ ਮਾਂ ਮੇਰੇ ਜਨਮ ਦਿਨ ਤੇ ਸਹਿਜ ਪਾਠ ਕਰਦੇ ਹੁੰਦੇ ਸੀ ਬਾਣੀ ਪੜ੍ਹਦੇ ਹੁੰਦੇ ਸੀ ਨਾਲੇ ਸਾਨੂੰ ਸਮਝ ਪਵੇ ਚੰਗਾ ਨਾਲੇ ਜਨਮ ਦਿਨ ਵੀ ਮਨਾ ਬੱਚੇ ਦਾ ਜਨਮ ਦਿਨ ਨਾਲੇ ਖੁਸ਼ੀ ਭੋਗ ਪਾਓ ਉਦਾਂ ਹੀ ਫਿਰ ਨਵਾਂ ਪਾਠ ਆਰੰਭ ਰੱਖਦੇ ਕਰਦਿਆ ਕਰੋ ਤਿਆਰੀ ਕਰੋ ਜ਼ਰੂਰ ਮੇਰੇ ਵੀਰ ਭਰਾ ਨਾਮ ਬਾਹਰ ਲਿਖਾਇਓ ਪਰਸੋਂ ਸਿੰਘ ਸਹਿਜ ਪਾਠ ਕਰਾਉਣ ਆਉਣਗੇ ਪੋਥੀਆਂ ਫ੍ਰੀ ਦੇ ਕੇ ਜਾਣਗੇ ਕੋਈ ਪੈਸਾ ਨਹੀਂ ਲੱਗਣਾ ਪੋਥੀਆਂ ਪ੍ਰਾਪਤ ਕਰਕੇ ਤੇ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ ਬਾਣੀ ਦੀ ਨੌਲੇਜ ਲਵੋ ਗੁਰਬਾਣੀ ਨੂੰ ਆਪ ਪੜ੍ਹੀਏ ਗਿਆਨ ਲੈਣਾ ਹੀ ਅਸਲ ਵਿੱਚ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਗੁਰੂ ਸਾਡਾ ਗਿਆਨ ਹੈ ਤੇ ਗਿਆਨ ਲਈਏ ਭਾਵੇਂ ਸੁਣ ਕੇ ਗਿਆਨ ਲਓ ਭਾਵੇਂ ਆਪ ਪੜ੍ਹ ਕੇ ਗਿਆਨ ਲਓ ਗੁਰੂ ਨੂੰ ਲੈਣਾ ਮਤਲਬ ਗੁਰੂ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਚਾਹੇ ਸੁਣ ਕੇ ਚਾਹੇ ਪੜ੍ਹ ਕੇ ਅਕਲ ਲਈਏ ਸਮਝ ਲਈਏ ਸਾਡੀ ਸਮਝ ਦਾ ਪੱਧਰ ਉੱਚਾ ਹੋਵੇ ਆਓ ਗੱਜ ਕੇ ਗੁਰੂ ਪੜ੍ਹੋ ਹੁਣ ਆਨੰਦ ਸਾਹਿਬ ਫਿਰ ਅਰਦਾਸ ਵਿੱਚ ਜੁੜਾਂਗੇ ਫਿਰ ਹੁਕਮਨਾਮੇ ਸੁਣ ਕੇ ਫਿਰ ਚੱਲ ਪਾਵਾਂਗੇ ਕੱਲ ਨੂੰ ਫਿਰ ਵੇਲੇ ਨਾਲ ਆਇਓ ਜੀ ਅੱਜ ਵੀ 1:45 ਆਪਾਂ ਦੀਵਾਨ ਸ਼ੁਰੂ ਕਰ ਲਿਆ ਸੀ ਇਦੋਂ ਪਹਿਲਾਂ ਕੱਲ ਨੂੰ ਆਪਾਂ ਇਦੋਂ ਵੀ ਪਹਿਲਾਂ ਕੋਸ਼ਿਸ਼ ਕਰਾਂਗੇ ਆਈਏ ਜਥਾ 1 ਵਜੇ ਆ ਜਾਂਦਾ ਹੈ ਵੇਲੇ ਨਾਲ ਆ ਕੇ ਜਗ੍ਹਾ ਮੰਨ ਕੇ ਸਾਰੇ ਟਿਕਾ ਬਣਾ ਕੇ ਬੈਠਿਓ ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਾ ਪਾਉਂਦੇ ਹਾਂ ਜੀ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਆਪਣੇ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਇਕੱਠ ਬਹੁਤ ਜ਼ਿਆਦਾ ਹੈ ਕਈ ਵਾਰੀ ਰਸ਼ ਵਿੱਚ ਪਤਾ ਨਹੀਂ ਲੱਗਦਾ ਕਈ ਤਰ੍ਹਾਂ ਦੇ ਸ਼ਰਾਰਤੀ ਬੰਦੇ ਆ ਜਾਂਦੇ ਆ ਆ ਜਿਹੜੇ ਮੱਥਾ ਟੇਕੋਗੇ ਤੁਸੀਂ ਜ਼ਰੂਰ ਖਿਆਲ ਰੱਖਿਓ ਵੀ ਗਹਿਣਿਆਂ ਦਾ ਵੀ ਪਰਸ ਮੋਬਾਈਲ ਜ਼ਰੂਰ ਸਾਂਭ ਲਿਓ ਆਪਣੇ ਆ ਭੀੜ ਦੇ ਵਿੱਚ ਹੀ ਬੰਦੇ ਵਿੱਚ ਵੱਡੇ ਹੁੰਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਫੋਨ ਕੱਢ ਕੇ ਲੈ ਜਾਣਗੇ ਆਓ ਬਚਾਅ ਰੱਖਿਓ ਆਪਣਾ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਰੱਖੋ ਅੱਗੇ ਆ ਕੇ ਮੱਥਾ ਟੇਕ ਲਓ ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਅਨੁਰਤਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਗਣ ਸ਼ਬਦ ਗਾਵਣ ਆਏ ਅਨੁਰਤਾ ਕਾਹੋ ਹਰੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਧਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੰਭਾਲਣਾ ਕਮਲਾ ਕਮਲਾ ਸਮਰੱਥ ਸੁਆਮੀ ਸੁਖ ਮਨੋ ਵਸਾਰੇ ਹਰ ਨਾਨਕ ਮਨ ਤੇਰੇ ਸਵਾਰ ਹੋ ਹਰ ਨਾਰੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਮਨ ਸੁਸਾਵੇ ਨਾਮ ਜਿਨੈ ਮਨ ਵਸਿਆ ਬਾਜੇ ਸ਼ਬਦ ਬਣੇ ਰਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇਰੇ ਸਚਾ ਸੰਤੋ ਸ਼ਬਦ ਕਰੋ ਪਿਆਰੋ ਸ਼ਬਦ ਵਾਜੇ ਕਲਾ ਜਿਤ ਕਰ ਵਸ ਕੀਤੇ ਕਾਲ ਪੰਚ ਕੁਮਾਰਿਆ ਤੋ ਕਰਮ ਪਾਇਆ ਤੁਧ ਜਿਤ ਕੋਸੇ ਨਾਮ ਹਰ ਕੈ ਲਾਗੇ ਹਰੈ ਨਾਨਕ ਮੈਂ ਸੁਣੋ ਆਜ ਕਰ ਅਨਹਦ ਵਾਸੀ ਅਨੰਦ ਸੁਣੋ ਵਧ ਭਾਗੀ ਹੋ ਸਗਲ ਮਨੋਰਥ ਪੂਰੇ ਹਰ ਹਰ ਪਾਇਆ ਤੇ ਸਗਲ ਸੂਰੇ ਲੋਕ ਸੰਤਾ ਪੁੰਦਰੇ ਸੁਣੀ ਸੱਚੀ ਬਾਣੀ ਸਾਧ ਸਾਧ ਭਏ ਹਰ ਸੇ ਪੂਰੇ ਗੁਣ ਤੇ ਜਾਣੇ ਹੁਣ ਤੇ ਪੂਰੀ ਚੇਤੇ ਪਵਿੱਤ ਸਤਪੁਰ ਰਹੇ ਅਪਰ ਪੂਰੇ ਸਰਵੰਤ ਵਾਰ ਚਰ ਲਾਗੇ ਵਾਜੇ ਅਨਹਦ ਮਨਨ ਗੁਰੂ ਪਾਣੀ ਪਿਲਾ ਆਤਾ ਸਰਤ ਮਹਾਤੇ ਦਿਲ ਸਿਆ ਕੋ ਨਾਈ ਆਇਆ ਕਿਹੜਾ ਸਗਲ ਜਗਤ ਰੰਗਿਆਈਆਂ ਗੁਰਿਆਈਆਂ ਬਚੇ ਸਰਵ ਹਜ਼ੂਰ ਕਰਕੀਆਂ ਹੋਆ ਬਣੀ ਜਿਹੜਾ ਕੇ ਜਿਨੀ ਨਾਮ ਤੇ ਆਇਆ ਪ੍ਰੇਮ ਸਤ ਧਾਲ ਕਰ ਤੇ ਮੁਰਿਉ ਦਿਲੇ ਕਿਤੇ ਚੁੱਕੀ ਨਾਲ ਜਿਨੀ ਨਾਮ ਤੇ ਆਇਆ ਪ੍ਰੇਮ ਸਤ ਧਾਲ ਕਰ ਤੇ ਮੁਰਿਉ ਦਿਲੇ ਕਿਤੇ ਚੁੱਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੁ ਤਲ ਗੁਰ ਸੇਵੀਐ ਅਹਿਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾ ਦੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੇ ਮੇਰਾ ਚੀਤ ਆਦਵੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰੋ ਸਿਮਰੋ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।